ਮੈਂ ਆਪਣੀ ਜਨਮ ਭੂਮੀ ਦੀ ਮਿੱਟੀ ਨੂੰ ਪ੍ਰਣਾਮ ਕਰਨ ਲਈ ਇਹ ਨਜ਼ਮ ਅਰਜ਼ ਕਰਦਾ। ਨਜ਼ਮ ਹੈ ਰਾਮਪੁਰ। ਪਿੰਡ ਮੇਰੇ ਕਵਿਤਾ ਜੰਮਦੀ ਹੈ, ਮਹਿਕ ਮੁਸਕਣੀ ਮਿੱਟੀ ਦਾ ਮੋਹ, ਮਿਹਨਤ ਮੁੜਕਾ ਰੂਪ ਰੰਗ ਕਣਕਾਂ 'ਤੇ ਕੁੜੀਆਂ, ਚਹਿਕ ਚਾਨਣੀ ਅਥਰੂ ਵਿੱਚ ਆਕਾਸ਼ ਉਤਰਿਆ, ਕੰਢਿਆਂ ਦੇ ਲੰਗਾਰਾਂ ਵਿੱਚ ਵਹਿਣਾ ਦੀ ਚਾਂਦੀ ਅੱਗ, ਨਿੱਘ ਰੋਸੇ ਦੀ ਠੰਡਕ, ਬੇਦਲੀਲ ਵਿਸ਼ਵਾਸ ਅਨੇਕਾਂ। ਬੇਮਿਸਾਲ ਇਹ ਪਿੰਡ ਤਰਤ ਦੇ ਹਰ ਪਿੰਡ ਵਾਂਗੂ, ਯੁੱਗਾਂ ਰਹੀ ਉਡੀਕ ਇਹਨੂੰ ਵੀ ਕਿਸੇ ਕਲਮ ਦੀ, ਪਰਸ ਅਨੇਕਾਂ ਕਲਮਾਂ ਵੀ ਕਦ ਭੁੱਖਾਂ ਮਰੀਆਂ, ਮੋਹ ਦੀ ਤ੍ਰਿਪਤੀ ਕਦੋਂ ਹੋਈ ਹੈ, ਇੱਕ ਨੋਕ 'ਤੇ ਸਾਰੀ ਸੁੰਦਰਤਾ ਕਦ ਸਿਮਟ ਸਕੀ ਹੈ, ਪਿੰਡ ਮੇਰੇ ਕਵਿਤਾ ਜੰਮਦੀ ਹੈ। ਇੱਕ ਗਜ਼ਲ ਪੇਸ਼ ਹੈ, ਮਤਲਾ ਹੈ, ਇਸ਼ਕ ਠੋਕਰ 'ਤੇ ਮੁਸਕਰਾਉਂਦਾ ਹੈ, ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ, ਇੱਕ ਯੁੱਗ ਦਰਦ ਨੂੰ ਸੁਲਾਉਂਦਾ ਹੈ, ਅਗਲਾ ਪਲ ਦਰਦ ਸੌ ਜਗਾਉਂਦਾ ਹੈ, ਸ਼ੇਰ ਹੈ ਕਿ ਹਿਜਰ ਦੀ ਰਾਤ ਨੀਂਦ ਕਦ ਆਉਂਦੀ, ਵਸਲ ਦੀ ਰਾਤ ਕੌਣ ਸੌਂਦਾ ਹੈ, ਤੇਰਾ ਗਮ ਹੀ ਨਿਭਾਏ ਸਾਥ ਮੇਰਾ, ਕੌਣ ਦੁੱਖਾਂ 'ਚ ਕੋਲ ਆਉਂਦਾ ਹੈ, ਔਰ ਸ਼ੇਰ ਹੈ ਕਿ ਮੋਰ ਨੱਚਦੇ ਵੀ ਰੋਈ ਜਾਂਦੇ ਨੇ, ਮੋਰ ਨੱਚਦੇ ਵੀ ਰੋਈ ਜਾਂਦੇ ਨੇ, ਹੰਸ ਮਰਦੇ ਸਮੇਂ ਵੀ ਗਾਉਂਦਾ ਹੈ, ਹੁਸਨ ਵੀ ਭਟਕਦਾ ਹੈ ਇਸ਼ਕ ਲਈ, ਹੁਸਨ ਵੀ ਭਟਕਦਾ ਹੈ ਇਸ਼ਕ ਲਈ, ਚੰਨ ਧਰਤੀ ਦੁਆਲੇ ਪਾਉਂਦਾ ਹੈ। ਔਰ ਆਖਰੀ ਸ਼ੇਰ ਅਰਸ ਹੈ ਕਿ ਜਗਤ ਇੱਕ ਸੋਚ ਵਿੱਚ ਸਮਾ ਜਾਵੇ, ਚੰਨ ਸ਼ਬਨਮ 'ਚ ਉਤਰ ਆਉਂਦਾ ਹੈ, ਇਸ਼ਕ ਠੋਕਰ 'ਤੇ ਮੁਸਕਰਾਉਂਦਾ ਹੈ, ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ। ਇੱਕ ਹੋਰ ਗਜ਼ਲ ਹਾਜ਼ਰ ਹੈ, ਮਤਲਾ ਹੈ, ਮੇਰੇ ਰਾਹਾਂ ਦੇ ਨੇਰੇ ਮੋੜ ਕਿਸਨੇ ਜਗਮਗਾਏ ਨੇ, ਕਿਵੇਂ ਇਨਕਾਰ ਅੱਜ ਇਕਰਾਰ ਬਣ ਰਾਹਾਂ 'ਚ ਆਏ ਨੇ, ਬਹਾਰਾਂ ਪੈਂਡਿਆਂ ਨੂੰ ਪਾਰ ਕਰਕੇ ਥਲ 'ਚ ਆ ਗਈਆਂ, ਬਹਾਰਾਂ ਪੈਂਡਿਆਂ ਨੂੰ ਪਾਰ ਕਰਕੇ ਥਲ 'ਚ ਆ ਗਈਆਂ, ਮੇਰੀ ਦੀਵਾਨਗੀ 'ਤੇ ਰੂਪ ਨੇ ਅਥਰੂ ਵਹਾਏ ਨੇ, ਮੇਰੇ ਰਾਹਾਂ ਦੇ ਨੇਰੇ ਮੋੜ ਕਿਸਨੇ ਜਗਮਗਾਏ ਨੇ। ਇਹ ਦੂਰੀ ਕੰਢਿਆਂ ਦੀ ਟੁੰਬ ਗਈ ਖੌਰੇ ਹੈ ਲਹਿਰਾਂ ਨੂੰ, ਇਹ ਦੂਰੀ ਕੰਢਿਆਂ ਦੀ ਟੁੰਬ ਗਈ ਖੌਰੇ ਹੈ ਲਹਿਰਾਂ ਨੂੰ, ਕਿਨਾਰੇ ਲਾਉਣ ਮੈਨੂੰ ਆਪ ਜੋ ਤੂਫਾਨ ਆਏ ਨੇ, ਆਕਾਸ਼ੋਂ ਚੰਨ ਟੋਟੇ ਹੋ ਲਹਿਰ ਦੀ ਝੋਲ ਆ ਡਿੱਗਿਆ, ਤਦੇ ਸਾਗਰ ਦੇ ਜਜ਼ਬੇ ਮਿਲਣ ਲਈ ਅੰਬਰ ਨੂੰ ਧਾਏ ਨੇ, ਇਹ ਮਿਲਣੀ ਦੀ ਖੁਸ਼ੀ ਦੇ ਆ ਮੁਹਾਰੇ ਛਲਕਦੇ ਅਥਰੂ, ਇਹ ਮਿਲਣੀ ਦੀ ਖੁਸ਼ੀ ਦੇ ਆ ਮੁਹਾਰੇ ਛਲਕਦੇ ਅਥਰੂ, ਜਿਵੇਂ ਕਮਲਾਂ ਨੇ ਗੋਦੀ ਤ੍ਰੇਲ ਦੇ ਮੋਤੀ ਚੁਲਾਏ ਨੇ। ਔਰ ਸ਼ੇਰ ਹੈ ਕਿ ਮਹਿਕ ਕਲੀਆਂ ਚਹਿਕ ਬੁਲਬੁਲ ਨੇ ਮੇਰੀ ਕਲਮ ਤੋਂ ਮੰਗੀ, ਮਹਿਕ ਕਲੀਆਂ ਚਹਿਕ ਬੁਲਬੁਲ ਨੇ ਮੇਰੀ ਕਲਮ ਤੋਂ ਮੰਗੀ, ਪਲੰਗ ਬੁੱਲੀਆਂ ਦੇ ਗੀਤਾਂ ਲਈ ਸੁਰਾਨੇ ਆ ਵਿਛਾਏ ਨੇ। ਔਰ ਆਖਰੀ ਸ਼ੇਰ ਹੈ ਕਿ ਮੇਰੇ ਗੀਤਾਂ 'ਚ ਹੰਝੂਆਂ ਦਾ ਵਹਿਣ ਹੈ ਤਾਲ ਧੜਕਣ ਦਾ, ਮੇਰੇ ਗੀਤਾਂ 'ਚ ਹੰਝੂਆਂ ਦਾ ਵਹਿਣ ਹੈ ਤਾਲ ਧੜਕਣ ਦਾ, ਸਵੇਰਾਂ ਮਗਧੀਆਂ ਦੇ ਰਾਂਗਲੇ ਸੁਪਨੇ ਬਣਾਏ ਨੇ, ਮੇਰੇ ਰਾਹਾਂ ਦੇ ਨੇਰੇ ਮੋੜ ਕਿਸਨੇ ਜਗਮਗਾਏ ਨੇ। ਰਦਲਰਸ ਹੈ, ਮਤਲਾ ਹੈ ਕਿ ਬਣ ਰਹੇ ਰਾਹ 'ਤੇ ਬੁਲਾਵਣ ਆਸ਼ਕਾਂ ਨੂੰ ਮੰਜ਼ਿਲਾਂ, ਬਣ ਰਹੇ ਰਾਹ 'ਤੇ ਬੁਲਾਵਣ ਆਸ਼ਕਾਂ ਨੂੰ ਮੰਜ਼ਿਲਾਂ, ਮਜਨੂਆਂ ਨੂੰ ਜਾਪਦੇ ਅੰਗਿਆਰ ਵੀ ਨੇ ਮਖਮਲਾਂ, ਡੋਲ ਗਈ ਬਿਰਤੀ ਤਪੀਸ਼ਰ ਦੀ ਹਜ਼ਾਰਾਂ ਸਾਲ ਦੀ, ਡੋਲ ਗਈ ਬਿਰਤੀ ਤਪੀਸ਼ਰ ਦੀ ਹਜ਼ਾਰਾਂ ਸਾਲ ਦੀ, ਰੂਪ ਨੇ ਛਣਕਾਈਆਂ ਜਾਂ ਛਿਣਕ ਪਰ ਹੀ ਪਾਇਲਾਂ। ਔਰ ਸ਼ੇਰ ਹੈ ਕਿ ਬੇਰੁਖੀ ਤੇਰੀ ਨੇ ਤੇਰੇ ਹਿਜਰ ਦੀ ਪੀੜਾ ਚੁਗੀ, ਮੁਸ਼ਕਿਲਾਂ ਨੇ ਆ ਪਾ ਕੇ ਹੱਲ ਕਰੀਆਂ ਮੁਸ਼ਕਿਲਾਂ, ਔਰ ਸੌ ਨਾ ਜਾਣਾ ਦੇਖ ਕੇ ਬੇਹੋਸ਼ ਲਹਿਰਾਂ ਮਾਂਝਿਓ, ਸਾਗਰਾਂ ਦੀ ਸ਼ਾਂ ਥਿੱਕ ਹੇਠਾਂ ਕਰੋੜਾਂ ਕਲਵਲਾਂ। ਔਰ ਆਖਰੀ ਸ਼ੇਰ ਹੈ ਕਿ ਨੂਰ ਦਿੰਦੇ ਨੇਰ ਰਾਤਾਂ ਮੇਰੀਆਂ ਦੇ ਸੱਖਣੇ, ਨੂਰ ਦਿੰਦੇ ਨੇਰ ਰਾਤਾਂ ਮੇਰੀਆਂ ਦੇ ਸੱਖਣੇ, ਦੇਖ ਥਲ ਵਿੱਚ ਸੁਪਨਿਆਂ ਮੁੜ ਕੇ ਮੰਗਾਈਆਂ ਮਹਿਫਿਲਾਂ, ਬੜ ਰਹੇ ਰਾਹ 'ਤੇ ਬੁਲਾਵਣ ਆਸ਼ਿਕਾਂ ਨੂੰ ਮੰਜ਼ਿਲਾਂ, ਮਜਨੂਆਂ ਨੂੰ ਜਾਪਦੇ ਅੰਗਿਆਰ ਵੀ ਨੇ ਮਖਮਲਾਂ। ਗਜ਼ਲ ਦਾ ਮਤਲਬ ਅਰਜ਼ ਹੈ ਕਿ ਤੂਫਾਨ ਵਿੱਚ ਗਏ ਪੈਰੀਂ ਜਿਹਦੇ ਇਸ਼ਾਰੇ 'ਤੇ, ਤੂਫਾਨ ਵਿੱਚ ਗਏ ਪੈਰੀਂ ਜਿਹਦੇ ਇਸ਼ਾਰੇ 'ਤੇ, ਪਹੁੰਚ ਕੇ ਡੁੱਬ ਗਈ ਕਸ਼ਤੀ ਉਹੀ ਕਿਨਾਰੇ 'ਤੇ। ਜੋ ਚੀਜ਼ ਜੀ ਨੂੰ ਪਈ ਹੈ ਜਹਾਨ ਨੂੰ ਪੈਂਦੀ, ਜੋ ਚੀਜ਼ ਜੀ ਨੂੰ ਪਈ ਹੈ ਜਹਾਨ ਨੂੰ ਪੈਂਦੀ ਹੈ, ਸੂਰਜਾਂ 'ਤੇ ਬਣੀ ਜੋ ਬਣੀ ਸ਼ਰਾਰੇ 'ਤੇ। ਔਰ ਸ਼ੇਰ ਹੈ ਕਿ ਨਸੀਬ ਨਾਲ ਮੁਸਾਫਿਰ ਉਹ ਪਾਰ ਉਤਰਨਗੇ ਜੋ ਆਪ ਸੌਂ ਗਏ ਮੱਲਾਹਾਂ ਦੇ ਸਹਾਰੇ 'ਤੇ। ਔਰ ਸ਼ੇਰ ਹੈ ਕਿ ਹੈ ਛਿੰਦੀ ਜਾਦੂਗਰੀ ਉਮਰ ਪਰ ਨਹੀਂ ਮਿਟਦੀ, ਹੈ ਛਿੰਦੀ ਜਾਦੂਗਰੀ ਉਮਰ ਪਰ ਨਹੀਂ ਮਿਟਦੀ, ਜੋ ਲੀਕ ਪੈ ਗਈ ਸ਼ੀਸ਼ੇ 'ਤੇ ਦਿਲ ਕੰਵਾਰੇ 'ਤੇ। ਔਰ ਆਖਰੀ ਸ਼ੇਰ ਹੈ ਤੇਰੀ ਪੈੜ ਦੀ ਧੂੜੀ ਵੀ ਰੋਸ਼ਨੀ ਦਿੰਦੀ, ਹੈ ਤੇਰੀ ਪੈੜ ਦੀ ਧੂੜੀ ਵੀ ਰੋਸ਼ਨੀ ਦਿੰਦੀ, ਨਜ਼ਰ ਨਾ ਰੱਖੀਏ ਅਸੀਂ ਚੰਨ 'ਤੇ ਸਿਤਾਰੇ 'ਤੇ, ਤੂਫਾਨ ਵਿੱਚ ਗਏ ਪੈਰੀਂ ਜਿਹਦੇ ਇਸ਼ਾਰੇ 'ਤੇ, ਪਹੁੰਚ ਕੇ ਡੁੱਬ ਗਈ ਕਸ਼ਤੀ ਉਹੀ ਕਿਨਾਰੇ 'ਤੇ। ਨਜ਼ਮ ਅਰਜ਼ ਹੈ ਕਿ ਫੇਰ ਤੇਰਾ ਇੱਕ ਸੁਨੇਹਾ ਜੇਠ ਦੀ ਬਲੋਟੜੀ, ਚੁੱਪ ਸਾਲਾਂ ਦੀ ਹੈ ਪਲ ਪਰ ਵਿੱਚ ਹੀ ਹੂੰਜੀ ਗਈ। ਫੇਰ ਤੇਰਾ ਇੱਕ ਸੁਨੇਹਾ ਜੇਠ ਦੀ ਬਦਲੋਟੜੀ, ਚੁੱਪ ਸਾਲਾਂ ਦੀ ਹੈ ਪਲ ਪਰ ਵਿੱਚ ਹੀ ਹੂੰਜੀ ਗਈ। ਔਰ ਦੂਜ ਦਾ ਚੰਨ ਹੈ ਸਲੇਟੀ ਸ਼ਾਮ 'ਤੇ ਮੁਸਕਾ ਪਿਆ, ਫੇਰ ਗਮ ਦੇ ਨੇਰਿਆਂ ਨੂੰ ਨੂਰ ਦੀ ਦਾਤੀ ਪਈ। ਔਰ ਉਹੀ ਤਾਰਾ ਫੇਰ ਮੇਰੇ ਅੰਬਰਾਂ 'ਤੇ ਚਮਕਿਆ, ਸੋਹਲ ਜਿਹੀ ਕਿਰਨ ਮੋਹਦੀ ਹੈ ਬੜੀ ਜੀਵਨ ਲਈ। ਔਰ ਸ਼ੇਰ ਹੈ ਕਿ ਕੋਰ ਕਾਲੀ ਕਟਾ ਦੇ ਲੜ ਵੀ ਸੁਨਹਿਰੀ ਹੋ ਗਏ, ਕੋਰ ਕਾਲੀ ਕਟਾ ਦੇ ਲੜ ਵੀ ਸੁਨਹਿਰੀ ਹੋ ਗਏ, ਜਿਵੇਂ ਮਾਰੂ ਥਲਾਂ ਅੰਦਰ ਕੂਲ ਕੋਈ ਵਕਤੁਰੀ। ਔਰ ਪਿਆਰ ਦੀ ਪਟਕਣ ਨੂੰ ਡਾਚੀ ਦਾ ਖੁਰਾ ਹੈ ਲੱਭਿਆ, ਪਿਆਰ ਦੀ ਪਟਕਣ ਨੂੰ ਡਾਚੀ ਦਾ ਖੁਰਾ ਹੈ ਲੱਭਿਆ, ਆਪ ਮੰਜ਼ਿਲ ਰਾਹੀਆਂ ਨੂੰ ਪਈ ਹਾਕਾ ਮਾਰਦੀ, ਪੰਛੀਆਂ ਦੇ ਸਿਦਕ ਨੇ ਯੂੰ ਪਿੰਜਰਾ ਅਜ਼ਮਾ ਲਿਆ, ਸਿਆਂ ਸੀਖਾਂ ਵਿੱਚ ਦੀ ਉੱਡ ਕੇ ਸੁਗੰਧੀ ਆ ਗਈ। ਔਰ ਸ਼ੇਰ ਹੈ ਕਿ ਆਸ ਦਾ ਜੁਗਨੂੰ ਫਿਰ ਆ ਕੇ ਦਿਲ ਦੀ ਲਗਰੇ ਬਹਿ ਗਿਆ, ਮੱਸਿਆ ਮੇਰੀ ਦੇ ਮੱਥੇ ਚੰਨ ਚਮਕੇ ਨੇ ਕਈ, ਮਸਾਂ ਉੱਡ ਕੇ ਦੋ ਕਤੀਲੇ ਪਿੰਜਰੇ ਤੱਕ ਕੱਪੜੇ, ਮਸਾਂ ਉੱਡ ਕੇ ਦੋ ਕਤੀਲੇ ਪਿੰਜਰੇ ਤੱਕ ਕੱਪੜੇ, ਪੌਣ ਆ ਕੇ ਚਮਨ ਤੋਂ ਗੱਲ ਆਲਣੇ ਦੀ ਕਹਿ ਗਈ। ਔਰ ਆਖਰੀ ਸ਼ੇਰ ਹੈ ਕਿ ਹੈ ਬੁਲਾਵਾ ਪਮਰ ਨੇ ਲਹਿਰਾਂ ਦੇ ਹੱਥੀਂ ਭੇਜਿਆ, ਹੈ ਬੁਲਾਵਾ ਪਮਰ ਨੇ ਲਹਿਰਾਂ ਦੇ ਹੱਥੀਂ ਭੇਜਿਆ, ਹੁਣ ਕਿਨਾਰੇ ਦਾ ਇਹ ਜੀਵਨ ਕੋਈ ਜੀਵਨ ਨਹੀਂ, ਫੇਰ ਤੇਰਾ ਇੱਕ ਸੁਨੇਹਾ ਜੇਠ ਦੀ ਬਦਲੋਟੜੀ, ਚੁੱਪ ਸਾਲਾਂ ਦੀ ਹੈ ਪਲ ਪਰ ਵਿੱਚ ਹੀ ਹੂੰਜੀ ਗਈ। ਗਜ਼ਲ ਅਰਜ਼ ਹੈ, ਫਿਰ ਉਹਨਾਂ ਰਾਹਾਂ 'ਤੇ ਚੱਲਿਆਂ ਸਾਂ ਜਿਨ੍ਹਾਂ ਤੋਂ ਭਟਕਿਆ, ਇਸ਼ਕ ਸੂਰਜ ਹੈ ਜੇ ਲੁਕਿਆ ਫਿਰ ਸਵੇਰੇ ਚੜ੍ਹ ਪਿਆ। ਔਰ ਉਮਰ ਸਾਰੀ ਤੇਰਾ ਗਮ ਧੜਕਣ ਦਾ ਹਮਸਾਇਆ ਰਿਹਾ, ਇਹ ਪਰਛਾਵਾਂ ਨਹੀਂ ਜੋ ਰਾਤ ਪਈ 'ਤੇ ਖੋ ਗਿਆ। ਮੈਂ ਗੁਨਾਹ ਕੀਤਾ ਜਦੋਂ ਵੀ ਆਪਣਾ ਦਾਮਨ ਸੀਣ ਦਾ, ਮੈਂ ਗੁਨਾਹ ਕੀਤਾ ਜਦੋਂ ਵੀ ਆਪਣਾ ਦਾਮਨ ਸੀਣ ਦਾ, ਚਮਨ 'ਚੋਂ ਹਮਦਰਦ ਕੰਡਿਆਂ ਨੇ ਬੁਲਾਵਾ ਭੇਜਿਆ। ਔਰ ਸ਼ੇਰ ਹੈ ਕਿ ਕਿਸ ਲਈ ਸਯਾਦ ਨੇ ਦਰ ਪਿੰਜਰੇ ਦਾ ਖੋਲਿਆ, ਮਿਹਰਬਾਨੀ ਉਸ ਦੀ ਖੰਭਾਂ ਨੂੰ ਉੱਡਣਾ ਭੁੱਲਿਆ। ਔਰ ਤੇਰੀ ਮਿਲਣੀ ਦੇ ਲਈ ਹਰ ਪਲ ਘੜੀ ਬਣਦਾ ਰਿਹਾ, ਰਾਤ ਦਾ ਹਰ ਇੱਕ ਪਹਿਰ ਹੈ ਸਾਲ ਬਣ ਕੇ ਟੁੱਟਿਆ, ਤੂੰ ਨਹੀਂ ਆਈ ਸਮੇਂ ਦਾ ਦਿਲ ਧੜਕਣੋਂ ਰੁੱਕ ਗਿਆ, ਤੇਰੀ ਮਿਲਣੀ ਦਾ ਸਮਾਂ ਤਾਂ ਬਸ ਹਵਾ ਹੀ ਹੋ ਗਿਆ। ਔਰ ਸ਼ੇਰ ਹੈ ਕਿ ਫਿਰ ਉਹਨਾਂ ਅਰਸ਼ਾਂ 'ਤੇ ਚਮਕਾਂ ਸੀ ਜਿਨ੍ਹਾਂ 'ਚੋਂ ਟੁੱਟਿਆ, ਫਿਰ ਉਹਨਾਂ ਅਰਸ਼ਾਂ 'ਤੇ ਚਮਕਾਂ ਸੀ ਜਿਨ੍ਹਾਂ 'ਚੋਂ ਟੁੱਟਿਆ, ਮੈਂ ਕੋਈ ਤਾਰਾ ਨਹੀਂ ਕਿ ਟੁੱਟਿਆ ਅਤੇ ਬੁੱਝ ਗਿਆ। ਔਰ ਆਖਰੀ ਸ਼ੇਰ ਹੈ ਕਿ ਫਿਰ ਬੁਲਾਇਆ ਤੂੰ ਮੇਰਾ ਮੂੰਹ ਜ਼ਿੰਦਗੀ ਵੱਲ ਹੋ ਗਿਆ, ਫਿਰ ਬੁਲਾਇਆ ਤੂੰ ਮੇਰਾ ਮੂੰਹ ਜ਼ਿੰਦਗੀ ਵੱਲ ਹੋ ਗਿਆ, ਐਨ ਨੇੜੇ ਆਉਣ ਪਹੁੰਚੀ ਮੌਤ ਨੂੰ ਮੈਂ ਮੋੜਿਆ, ਫਿਰ ਉਹਨਾਂ ਰਾਹਾਂ 'ਤੇ ਚੱਲਿਆ ਸਾਂ ਜਿਨ੍ਹਾਂ ਤੋਂ ਭਟਕਿਆ, ਇਸ਼ਕ ਸੂਰਜ ਹੈ ਜੇ ਲੁਕਿਆ ਫਿਰ ਸਵੇਰੇ ਚੜ੍ਹ ਪਿਆ। ਇੱਕ ਹੋਰ ਗਜ਼ਲ ਹਾਜ਼ਰ ਹੈ, ਮਤਲਬ ਹੈ ਦਿਲ ਦੇ ਜੋ ਦਾਗ ਬੁੱਝ ਗਏ ਤੈਨੂੰ ਦਿਖਾ ਲਵਾਂ, ਕੋਲੇ ਨੂੰ ਮੁੜ ਕੇ ਲਾਠ ਦੀ ਰੰਗਣ ਚੜ੍ਹਾ ਲਵਾਂ, ਜਜ਼ਬੇ 'ਚ ਹੋਵੇ ਜਾਨ ਤਾਂ ਘੜਿਆਂ ਦੀ ਲੋੜ ਕੀ, ਜਜ਼ਬੇ 'ਚ ਹੋਵੇ ਜਾਨ ਤਾਂ ਘੜਿਆਂ ਦੀ ਲੋੜ ਕੀ, ਹਿੱਕ ਆਸਰੇ ਹੀ ਪਾਰਲੇ ਕੰਢੇ ਨੂੰ ਜਾ ਲਵਾਂ, ਔਰ ਕਿਣਕੇ ਨੇ ਦੇਖ ਸਾਰਾ ਬ੍ਰਹਿਮੰਡ ਸਾਂਭਿਆ ਹੈ, ਕਿਣਕੇ ਨੇ ਦੇਖ ਸਾਰਾ ਬ੍ਰਹਿਮੰਡ ਸਾਂਭਿਆ ਹੈ, ਦਿਲ ਦੇ ਥਲਾਂ 'ਚ ਤੈਨੂੰ ਮੈਂ ਝਾਤੀ ਪਵਾ ਲਵਾਂ। ਸ਼ੇਰ ਅਰਜ਼ ਹੈ ਕਿ ਗੁੰਚਾ ਬਣੇ ਹੋਏ ਨੇ ਵਰਿਆਂ ਤੋਂ ਬੁੱਲ ਤੇਰੇ, ਇਹ ਖਿੜ ਪਵੇ ਤਾਂ ਮੈਂ ਵੀ ਜ਼ਰਾ ਮੁਸਕੁਰਾ ਲਵਾਂ, ਅੱਥਰੂ ਅਨੇਕ ਸਮੇਂ ਦੇ ਓਹਲੇ 'ਚ ਰੁਲ ਗਏ, ਅੱਥਰੂ ਅਨੇਕ ਸਮੇਂ ਦੇ ਓਹਲੇ 'ਚ ਰੁਲ ਗਏ, ਦੋ ਚਾਰ ਮੋਤੀਆਂ ਦਾ ਮੁੱਲ ਹੀ ਪਵਾ ਲਵਾਂ, ਔਰ ਯੁੱਗਾਂ ਦੀ ਸਾਂਝ ਹੋਰ ਇੱਕ ਉਮਰਾ ਨਾ ਭਟਕਣੀ, ਜੇਕਰ ਕਰੇ ਤੂੰ ਹਾਂ ਤਾਂ ਮੰਜ਼ਿਲ ਮੈਂ ਪਾ ਲਵਾਂ। ਔਰ ਆਖਰੀ ਸ਼ੇਰ ਹੈ ਕਿ ਡੁੱਬੀਆਂ ਕਦੋਂ ਸੀ ਬੇੜੀਆਂ ਚੇਤਾ ਵੀ ਹੁਣ ਨਹੀਂ, ਡੁੱਬੀਆਂ ਕਦੋਂ ਸੀ ਬੇੜੀਆਂ ਚੇਤਾ ਵੀ ਹੁਣ ਨਹੀਂ, ਜੇ ਤੂੰ ਕਹੇ ਤਾਂ ਕਾਂਗ ਹੀ ਕਿਸ਼ਤੀ ਬਣਾ ਲਵਾਂ, ਦਿਲ ਦੇ ਜੋ ਦਾਗ ਬੁੱਝ ਗਏ ਤੈਨੂੰ ਦਿਖਾ ਲਵਾਂ, ਕੋਲੇ ਨੂੰ ਮੁੜ ਕੇ ਲਾਠ ਦੀ ਰੰਗਣ ਚੜ੍ਹਾ ਲਵਾਂ। ਇੱਕ ਹੋਰ ਗਜ਼ਲ ਹਾਜ਼ਰ ਹੈ, ਮਤਲਬ ਹੈ ਗਮ ਬੁਰਾ ਹੈ ਪਰੇ ਤੇਰਾ ਗਮ ਹੈ, ਗਮ ਬੁਰਾ ਹੈ ਪਰੇ ਤੇਰਾ ਗਮ ਹੈ, ਅਥਰੂ ਵੀ ਕਲੀ ਦਾ ਸ਼ਬਨਮ ਹੈ, ਹਿਜਰ ਵਿੱਚ ਤੇਰੇ ਦਰਦ ਦਾ ਚਾਨਣ, ਹਿਜਰ ਵਿੱਚ ਤੇਰੇ ਦਰਦ ਦਾ ਚਾਨਣ, ਹੁਣ ਤਾਂ ਹਰ ਰਾਤ ਮੇਰੀ ਪੂਨਮ ਹੈ। ਔਰ ਸ਼ੇਰ ਹੈ ਕਿ ਉਮਰ ਦੇ ਰਾਹ 'ਚ ਉਹ ਜਾੜਾਂ ਨੇ ਗੈਰ ਯੂੰ ਜਾਪਦਾ ਕਿ ਮਹਿਰਮ ਹੈ, ਦੇਖ ਬਿਸਮਿਲ ਹੈ ਅੱਜ ਮਸੀਹਾ ਵੀ, ਦੇਖ ਬਿਸਮਿਲ ਹੈ ਅੱਜ ਮਸੀਹਾ ਵੀ, ਆ ਗਿਆ ਅਰਥੀਆਂ ਦਾ ਮੌਸਮ ਹੈ, ਕਿੰਨੀ ਮਿੱਠੀ ਗੁਨਾਹ ਦੀ ਲੱਜ਼ਤ ਕਰਦੀ ਫਣੀਅਰ ਦੀ ਕੁੰਜ ਚਮਚਮ ਹੈ। ਔਰ ਆਖਰੀ ਸ਼ੇਰ ਹੈ ਕਿ ਫੁੱਲ ਮੁਰਝਾ ਗਏ ਬਹਾਰੀ ਹੀ ਪਤ ਚੜ੍ਹਤਾ ਉਹਨਾਂ ਦਾ ਮਾਤਮ ਹੈ, ਗਮ ਬੁਰਾ ਹੈ ਪਰੇ ਤੇਰਾ ਗਮ ਹੈ। ਗਜ਼ਲ ਦਾ ਮਤਲਬ ਅਰਜ਼ ਹੈ ਰਾਹ ਤੇਰੇ ਨੇ ਪੈਰ ਮੇਰੇ ਨੇ, ਰਾਹ ਤੇਰੇ ਨੇ ਪੈਰ ਮੇਰੇ ਨੇ, ਹਿਜਰ ਦੇ ਥਲ ਜਨੂੰ ਦੇ ਜੇਰੇ ਨੇ, ਰੂਪ ਤੇਰਾ ਹੈ ਮਹਿਕ ਦੀ ਪੁੰਨਿਆ, ਰੂਪ ਤੇਰਾ ਹੈ ਮਹਿਕ ਦੀ ਪੁੰਨਿਆ, ਮੇਰੇ ਅੰਬਰ ਤਾਂ ਪਰ ਹਨੇਰੇ ਨੇ, ਔਰ ਜਿਹੜੀ ਮੱਸਿਆ ਅਸਾਨੇ ਮਿਲਣਾ ਹੈ ਉਹਦੇ ਪੈਰਾਂ ਤਲੇ ਸਵੇਰੇ ਨੇ। ਔਰ ਸ਼ੇਰ ਹੈ ਕਿ ਇੱਕ ਤੇਰੀ ਨਾ ਅਤੇ ਉਮਰ ਜ਼ਖਮੀ ਹੈ, ਇੱਕ ਤੇਰੀ ਨਾ ਅਤੇ ਉਮਰ ਜ਼ਖਮੀ ਹੈ, ਗਮ ਦੇ ਸਾਏ ਗਮੋਂ ਲਮੇਰੇ ਨੇ, ਔਰ ਜ਼ੁਲਮ ਦੇ ਚੱਖਣਾ 'ਚ ਅਣਖਾਂ ਨੂੰ ਸਿਦਕ ਦੇ ਸਾਥ ਹੀ ਬਥੇਰੇ ਨੇ। ਔਰ ਆਖਰੀ ਸ਼ੇਰ ਹੈ ਕਿ ਹੰਸ ਦਿਲ ਦੇ ਨੂੰ ਚੋਗ ਪਾਵਣ ਲਈ ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ, ਰਾਹ ਤੇਰੇ ਨੇ ਪੈਰ ਮੇਰੇ ਨੇ, ਹਿਜਰ ਦੇ ਥਲ ਜਨੂੰ ਦੇ ਜੇਰੇ ਨੇ। ਗਜ਼ਲਰਸ ਹੈ ਚੀਸ ਕੱਟ ਜਾਏ ਤਾਂ ਘਬਰਾਉਂਦਾ ਹਾਂ ਮੈਂ, ਜ਼ਖਮ ਉੱਤੇ ਜ਼ਖਮ ਨਿਤ ਖਾਂਦਾ ਹਾਂ ਮੈਂ, ਕੀ ਕਰਾਂ ਦਿਲ 'ਤੇ ਨਹੀਂ ਹੈ ਅਖਤਿਆਰ, ਫਿਰ ਤੇਰੀ ਮਹਿਫਿਲ 'ਚ ਮੁੜ ਆਉਂਦਾ ਹਾਂ ਮੈਂ, ਕਰ ਮੇਰੇ ਹਮਦਰਦ ਨਜ਼ਰਾਂ ਕੌੜੀਆਂ, ਕੁੱਟ ਕੌੜੇ ਪੀ ਹੀ ਨਸ਼ਿਆਂ ਦਾ ਹਾਂ ਮੈਂ, ਔਰ ਦਿਨ ਦੇ ਸਿਰ ਸੱਗੀ ਮੈਂ ਸੂਰਜ ਦੀ ਤਰ੍ਹਾਂ, ਰਾਤ ਮੱਥੇ ਚੰਦ ਲਟਕਾਉਂਦਾ ਹਾਂ ਮੈਂ। ਔਰ ਮੁੱਕ ਜਾਂਦੇ ਬੋਲ ਤੇਰੇ ਮੇਲ 'ਤੇ, ਮੁੱਕ ਜਾਂਦੇ ਬੋਲ ਤੇਰੇ ਮੇਲ 'ਤੇ, ਗਮ ਤੇਰਾ ਫਿਰ ਇਕੱਲਿਆਂ ਗਾਉਂਦਾ ਹਾਂ ਮੈਂ। ਔਰ ਕੀ ਦਿਆਂ ਤੈਨੂੰ, ਮੇਰਾ ਕੁਝ ਵੀ ਨਹੀਂ, ਦਿਲ ਨੂੰ ਆਪਣਾ ਆਖ ਸ਼ਰਮਾਉਂਦਾ ਹਾਂ ਮੈਂ। ਔਰ ਆਖਰੀ ਸ਼ੇਰ ਹੈ ਕਿ ਰਾਮ ਅੱਜ ਕਵਿਤਾ ਅਹੱਲਿਆ ਹੋ ਗਈ, ਰਾਮ ਅੱਜ ਕਵਿਤਾ ਅਹੱਲਿਆ ਹੋ ਗਈ, ਤੇਰੀ ਠੋਕਰ ਨੂੰ ਕੁਰਲਾਉਂਦਾ ਹਾਂ ਮੈਂ। ਚੀਸ ਕੱਟ ਜਾਏ ਤਾਂ ਘਬਰਾਉਂਦਾ ਹਾਂ ਮੈਂ, ਜ਼ਖਮ ਉੱਤੇ ਜ਼ਖਮ ਨਿੱਤ ਖਾਂਦਾ ਹਾਂ ਮੈਂ। ਗਜ਼ਲ ਦਾ ਮਤਲਬ ਅਰਸ ਹੈ, ਮੇਰੀ ਪਹੁੰਚ ਅੰਦਰ ਕਿਨਾਰੇ ਨਾ ਹੁੰਦੇ, ਜੇ ਤੂਫਾਨ ਮੇਰੇ ਸਹਾਰੇ ਨਾ ਹੁੰਦੇ। ਮਿਲਣ ਦੀ ਘੜੀ ਜਾਨ ਸਸਤੀ ਨਾ ਲੱਗਦੀ, ਜੇ ਕਿਧਰੇ ਉਡੀਕਾਂ 'ਤੇ ਲਾਰੇ ਨਾ ਹੁੰਦੇ। ਔਰ ਸ਼ਰਾਬਾਂ ਨੇ ਸਾਨੂੰ ਨਸ਼ਾ ਕੀ ਸੀ ਦੇਣਾ, ਜੇ ਸਾਕੀ ਦੀ ਅੱਖ ਦੇ ਇਸ਼ਾਰੇ ਨਾ ਹੁੰਦੇ। ਔਰ ਵਫਾ ਦੀ ਸਿਖਰ ਨੂੰ ਕਿਵੇਂ ਗੀਤ ਛੋਂਦੇ, ਵਫਾ ਦੀ ਸਿਖਰ ਨੂੰ ਕਿਵੇਂ ਗੀਤ ਛੋਂਦੇ, ਜੇ ਕਲਮਾਂ ਦੇ ਜਜ਼ਬੇ ਕੁਮਾਰੇ ਨਾ ਹੁੰਦੇ। ਔਰ ਕਦੇ ਨਾਚ ਆਦਮ ਦੇ ਅੰਗੀ ਨਾ ਰਚਦਾ, ਕਦੇ ਨਾਚ ਆਦਮ ਦੇ ਅੰਗੀ ਨਾ ਰਚਦਾ, ਜੇ ਕਣਕਾਂ ਦੇ ਲੱਕੀ ਹੁਲਾਰੇ ਨਾ ਹੁੰਦੇ। ਤੇਰੀ ਜਿੱਤ ਸਾਨੂੰ ਜੇ ਆਪਣੀ ਨਾ ਲੱਗਦੀ, ਅਸੀਂ ਜਾਣ ਕੇ ਬਾਜ਼ੀ ਹਾਰੇ ਨਾ ਹੁੰਦੇ। ਔਰ ਦਿਨੇ ਹੀ ਸੁਰਾਹੀ ਨਾ ਜਾਮਾਂ 'ਤੇ ਚੁੱਕਦੀ, ਜੇ ਤੂੰ ਵਾਲ ਆਪਣੇ ਖਿਲਾਰੇ ਨਾ ਹੁੰਦੇ। ਔਰ ਸ਼ੇਰ ਹੈ ਕਿ ਕਿਵੇਂ ਅਥਰੂ ਮੋਮ ਪੱਥਰ ਨੂੰ ਕਰਦੇ, ਕਿਵੇਂ ਅਥਰੂ ਮੋਮ ਪੱਥਰ ਨੂੰ ਕਰਦੇ, ਜੇ ਇਹਨਾਂ 'ਚ ਕੋਈ ਸ਼ਰਾਰੇ ਨਾ ਹੁੰਦੇ। ਔਰ ਆਖਰੀ ਸ਼ੇਰ ਹੈ ਕਿ ਵਫਾ ਤੇਰੀ ਮੰਜ਼ਿਲ 'ਤੇ ਨਾ ਜਗਮਗਾਉਂਦੀ, ਵਫਾ ਤੇਰੀ ਮੰਜ਼ਿਲ 'ਤੇ ਨਾ ਜਗਮਗਾਉਂਦੀ, ਤਾਂ ਰਾਹਾਂ ਦੇ ਕਿਣਕੇ ਸਿਤਾਰੇ ਨਾ ਹੁੰਦੇ, ਮੇਰੀ ਪਹੁੰਚ ਅੰਦਰ ਕਿਨਾਰੇ ਨਾ ਹੁੰਦੇ, ਜੇ ਤੂਫਾਨ ਮੇਰੇ ਸਹਾਰੇ ਨਾ ਹੁੰਦੇ। ਇੱਕ ਹੋਰ ਗਜ਼ਲ ਹਾਜ਼ਰ ਹੈ, ਮਤਲਬ ਹੈ, ਉਹ ਸਿੱਖ ਪਲ ਤੋਂ ਜ਼ਮਾਨਾ ਵਾਰਿਆ, ਸ਼ੌਕ ਤੋਂ ਇਨਕਾਰ ਜਦ ਕੇ ਹਾਰਿਆ। ਜ਼ਿੰਦਗੀ ਨੇ ਉਸ ਨੂੰ ਸਤਿਕਾਰਿਆ, ਮੌਤ ਨੂੰ ਜਿਸਨੇ ਸਦਾ ਵੰਗਾਰਿਆ। ਔਰ ਚੋਰ ਜੀਵਨ ਦਾ ਤਪੀਸ਼ਰ ਹਾਰਿਆ, ਜਦ ਕਲਾ ਨੇ ਰੂਪ ਨੂੰ ਸ਼ਿੰਗਾਰਿਆ। ਰੂਪ ਦੀ ਮੁਸਕਾਨ ਤੋਂ ਜਲਦੇ ਸ਼ਰੀਕ, ਉਸਦੇ ਹੰਝੂਆਂ ਨੇ ਉਹਨਾਂ ਨੂੰ ਠਾਰਿਆ। ਔਰ ਸ਼ੇਰ ਹੈ ਕਿ ਉਮਰ ਤੋਂ ਵੀ ਆਸ ਲੰਮੀ ਹੋ ਗਈ, ਉਮਰ ਤੋਂ ਵੀ ਆਸ ਲੰਮੀ ਹੋ ਗਈ, ਵਾਹ ਮੇਰੇ ਸੱਜਣਾ ਦੇ ਨਿੱਕੇ ਲਾਰਿਆ। ਔਰ ਜ਼ਿੰਦਗੀ ਦਾ ਕਦੇ ਨਾ ਦਿੱਤਾ ਯਕੀਨ, ਪਰ ਬੜਾ ਵਿਸ਼ਵਾਸ ਦੇ ਕੇ ਮਾਰਿਆ। ਔਰ ਮਹਿਲ ਦੀ ਮਮਟੀ ਦੀ ਛਾਂ ਹੇਠਾਂ ਨਾ ਉਂਘ, ਜਾਗਦੀ ਮਿਹਨਤ 'ਤੇ ਪਖਦੇ ਢਾਰਿਆ। ਔਰ ਦੋਸਤੀ ਮਾਂਝੀ ਦੀ ਕੰਢੇ ਹੀ ਨਿਭੀ, ਦੋਸਤੀ ਮਾਂਝੀ ਦੀ ਕੰਢੇ ਹੀ ਨਿਭੀ, ਸ਼ੌਕ ਨੂੰ ਲਹਿਰਾਂ ਨੇ ਪਾਰ ਉਤਾਰਿਆ। ਔਰ ਸ਼ੇਰ ਹੈ ਕਿ ਜਾਪਦਾ ਹਮਸਫ਼ਰ ਮੈਨੂੰ ਤਾਂ ਰਕੀਬ, ਉਹਨਾਂ ਨੇ ਐਵੇਂ ਨਹੀਂ ਸਤਿਕਾਰਿਆ। ਔਰ ਕਹਿ ਰਿਹਾ ਸਾਂ ਗਮ ਨੂੰ ਕਿ ਆ ਗਏ ਤੁਸੀਂ, ਕਹਿ ਰਿਹਾ ਸਾਂ ਗਮ ਨੂੰ ਕਿ ਆ ਗਏ ਤੁਸੀਂ, ਚਮਕ ਲੈ ਸਰਗੀ ਦੇ ਰੌਸ਼ਨ ਤਾਰਿਆ। ਔਰ ਆਖਰੀ ਸ਼ੇਰ ਹੈ ਕਿ ਸਵਰਗ ਮਿਲਣੀ ਦੇ ਵੀ ਨਾ ਦਰਦੋਂ ਬਚੇ, ਨਰਕ ਵਿਛੜਨ ਦੇ ਨੇ ਪਲ ਪਲ ਮਾਰਿਆ। ਉਹ ਸਿੱਖ ਪਲ ਤੋਂ ਜ਼ਮਾਨਾ ਵਾਰਿਆ, ਸ਼ੌਕ ਤੋਂ ਇਨਕਾਰ ਜਦ ਕੇ ਹਾਰਿਆ। ਇੱਕ ਹੋਰ ਗਜ਼ਲ ਹਾਜ਼ਰ ਹੈ, ਮਤਲਬ ਹੈ, ਇਹ ਮੇਰੀ ਰਾਤ ਦੀ ਬੁੱਕਲ 'ਚ ਆ ਗਿਆ ਹੈ ਕੋਈ, ਸਰੂਰ ਨੂਰ ਨਸ਼ਾ ਬਣ ਕੇ ਛਾ ਗਿਆ ਹੈ ਕੋਈ। ਅਜੇ ਖਿਆਲ ਦੇ ਵਿਹੜੇ 'ਚ ਮਹਿਕ ਉੱਡਦੀ ਹੈ, ਅਜੇ ਖਿਆਲ ਦੇ ਵਿਹੜੇ 'ਚ ਮਹਿਕ ਉੱਡਦੀ ਹੈ, ਗੁਲਾਬ ਸੁਪਨਿਆਂ 'ਚ ਮੁਸਕਰਾ ਗਿਆ ਹੈ ਕੋਈ। ਸਦਾ ਦੀ ਨੀਂਦ ਕਦੇ ਸੌਂ ਕੇ ਸਿਦਕ ਦੇ ਰਾਹ 'ਤੇ ਅਨੇਕ ਸੁੱਤੀਆਂ ਅਣਖਾਂ ਜਗਾ ਗਿਆ ਹੈ ਕੋਈ, ਔਰ ਸ਼ੇਰੇ ਕਿ ਅਜੇ ਵੀ ਝੂਮ ਰਹੀ ਮੇਰੀ ਸੋਚ ਦੀ ਟਹਿਣੀ, ਅਜੇ ਵੀ ਝੂਮ ਰਹੀ ਮੇਰੀ ਸੋਚ ਦੀ ਟਹਿਣੀ, ਕਦੇ ਦਾ ਪਲਕ ਚਹਿਕ ਕੇ ਚਲਾ ਗਿਆ ਹੈ ਕੋਈ, ਔਰ ਤੇਰੀ ਜ਼ੁਬਾਨ 'ਤੇ ਹੈ ਸੱਚ ਕਿਸ ਤਰ੍ਹਾਂ ਆਇਆ, ਮੁਰੀਦ ਕਾਜ਼ੀਆ ਤੈਨੂੰ ਪਿਲਾ ਗਿਆ ਹੈ ਕੋਈ। ਸੁਹਾਗ ਬਣਦੇ ਕਿਵੇਂ ਨੇ ਪਤਾ ਨਹੀਂ ਬਣ ਜਾ ਰਹੇ, ਕੁਆਰੀ ਰੂਹ ਦਾ ਦਰ ਖਟਖਟਾ ਗਿਆ ਹੈ ਕੋਈ, ਔਰ ਆਖਰੀ ਸ਼ੇਰ ਹੈ ਕਿ ਚੜਾ ਕੇ ਅੰਬਰੀ ਉਹਨੇ ਹੀ ਡੋਰ ਕੱਟੀ ਹੈ, ਜਿਉਣ ਜੋਗਾ ਸਾਨੂੰ ਮੁਕਾ ਗਿਆ ਹੈ ਕੋਈ, ਇਹ ਮੇਰੀ ਰਾਤ ਦੀ ਬੁੱਕਲ 'ਚ ਆ ਗਿਆ ਹੈ ਕੋਈ, ਸਰੂਰ ਨੂਰ ਨਸ਼ਾ ਬਣ ਕੇ ਛਾ ਗਿਆ ਹੈ ਕੋਈ। ਹੋਰ ਗਜ਼ਲ ਦੇ ਸ਼ੇਰ ਅਰਜ਼ ਕਰਦਾ, ਮਤਲਬ ਹੈ ਏਕਾਂਤ ਪਾਲਦਾ ਹਾਂ ਕਦੇ ਸਾਥ ਟੋਲਦਾ ਹਾਂ, ਏਕਾਂਤ ਪਾਲਦਾ ਹਾਂ ਕਦੇ ਸਾਥ ਟੋਲਦਾ ਹਾਂ, ਕੰਢੇ ਦੀ ਚਾਹ ਅੰਦਰ ਛੱਲਾਂ 'ਤੇ ਡੋਲਦਾ ਹਾਂ, ਚਾਨਣ ਦੇ ਕੁੰਡ 'ਚੋਂ ਵੀ ਕਿਉਂ ਨੇਰ ਚਾਕਦਾ ਹੈ, ਸਮਿਆਂ ਦੀ ਹਿੱਕੜੀ 'ਚੋਂ ਉੱਤਰ ਫਰੋਲਦਾ ਹਾਂ, ਉਸਦੀ ਜਫਾ ਤੋਂ ਪਿੱਛੋਂ ਜੋ ਆਖਦੇ ਪੈਗੰਬਰ, ਸ਼ੰਕੇ ਦੀ ਨੋਕ 'ਤੇ ਮੈਂ ਹਰ ਇੱਕ ਨੂੰ ਤੋਲਦਾ ਹਾਂ, ਔਰ ਆਖਰੀ ਸ਼ੇਰ ਹੈ ਕਿ ਇੱਛਾ ਦਾ ਹੋ ਕੇ ਵਰਦਾ ਕਾਨੀ ਤਿਆਗ ਬੈਠਾ, ਕੱਚ ਦੀ ਚਮਕ 'ਤੇ ਮਰ ਕੇ ਹੀਰੇ ਨੂੰ ਰੋਲਦਾ ਹਾਂ, ਏਕਾਂਤ ਪਾਲਦਾ ਹਾਂ ਕਦੇ ਸਾਥ ਟੋਲਦਾ ਹਾਂ, ਕੰਢੇ ਦੀ ਚਾਹ ਅੰਦਰ ਛੱਲਾਂ 'ਤੇ ਡੋਲਦਾ ਹਾਂ। ਗਜ਼ਲ ਅਰਜ਼ ਹੈ, ਮੈਂ ਤੇਰੇ ਖਤ ਜਲਾ ਕੇ ਹਟਿਆ ਹਾਂ, ਦੇਖ ਅਗਨੀ 'ਚ ਨਾ ਕੇ ਹਟਿਆ ਹਾਂ, ਕਰਕੇ ਮਿੱਤਰਾਂ ਦੀ ਕਬਰ ਦਾ ਤੀਰਥ ਦਰਦ ਮੋਏ ਜਿਵਾ ਕੇ ਹਟਿਆ ਹਾਂ, ਸ਼ੇਰਾ ਕੇ ਨੇਰ ਕੂੜਾ ਹੈ ਤੇਰੇ ਵਾਲਾਂ ਨੂੰ ਆਪਣੇ ਪੋਟੇ ਛੁਹਾ ਕੇ ਹਟਿਆ ਹਾਂ, ਹੈ ਸਵੇਰੇ ਦੀ ਅੱਖ ਲਾਲੀ 'ਤੇ ਰਾਤੀ ਹੰਝੂ ਵਹਾ ਕੇ ਹਟਿਆ ਹਾਂ, ਖੇਡ ਮਿਲਣੀ ਦੇ ਖਾਬ ਦੀ ਦੇ ਕੇ ਰੋਂਦੇ ਜੀ ਨੂੰ ਵਰਾ ਕੇ ਹਟਿਆ ਹਾਂ, ਤਾਰੇ ਹੁਣ ਤੱਕ ਹੁੰਗਾਰੇ ਪਰਦੇ ਨੇ ਮੈਂ ਕਹਾਣੀ ਸੁਣਾ ਕੇ ਹਟਿਆ ਹਾਂ, ਔਰ ਸ਼ੇਰ ਹੈ ਕਿ ਜ਼ਿੰਦਗੀ ਹਿਜਰ ਵੀ ਹੈ ਸਰਗਮ ਵੀ, ਮੈਂ ਤੇਰਾ ਗੀਤ ਗਾ ਕੇ ਹਟਿਆ ਹਾਂ, ਤੇਰੇ ਖਾਬਾਂ ਦੇ ਨੂਰ ਦੀ ਖਾਤਰ ਆਪਣਾ ਦੀਵਾ ਬੁਝਾ ਕੇ ਹਟਿਆ ਹਾਂ, ਔਰ ਆਖਰੀ ਸ਼ੇਰ ਹੈ ਕਿ ਗੀਤ ਇਕਰਾਰ ਅਥਰੂ ਆਸਾਂ ਰਾਮ ਰੁੱਸੇ ਮਨਾ ਕੇ ਹਟਿਆ ਹਾਂ, ਮੈਂ ਤੇਰੇ ਖਤ ਜਲਾ ਕੇ ਹਟਿਆ ਹਾਂ, ਦੇਖ ਅਗਨੀ 'ਚ ਨਾ ਕੇ ਹਟਿਆ ਹਾਂ। ਇਹ ਨਜ਼ਮ ਮੈਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਮਿੱਤਰ ਲੋਕਾਂ ਲਈ ਅਰਜ਼ ਕਰ ਰਿਹਾ। ਨਜ਼ਮ ਹੈ ਰਲ ਕੇ ਰੋਟੀ ਖਾਈਏ। ਅਸਲ ਵਿੱਚ ਤਾਂ ਮੈਂ ਅਤੇ ਤੂੰ ਇੱਕੋ ਹੀ ਸਾਂ, ਸਮੇਂ ਦੀ ਖੁੰਡੀ ਛੁਰੀ ਨੇ ਹਿੱਕੜੀ ਸਾਡੀ 'ਤੇ ਪਾ ਦਿੱਤੀ ਲਕੀਰ, ਪਰ ਫਕੀਰਾਂ ਦਾ ਲਕੀਰਾਂ ਨਾਲ ਕੀ ਹੈ ਵਾਸਤਾ, ਇਹ ਵਜ਼ੀਰਾਂ ਦੇ ਹੀ ਕੰਮ ਨੇ ਆਉਂਦੀਆਂ। ਆਖਰੀ ਬੰਦ ਹੈ, ਗੋਦੜੀ ਸਾਡੀ 'ਤੇ ਉੱਡਦੇ ਨੇ ਲੰਗਾਰ, ਆ ਕੇ ਛਾਵੇਂ ਬੈਠ ਟਾਕੀ ਲਾਈਏ, ਰਲ ਕੇ ਰੋਟੀ ਖਾਈਏ। ਨਜ਼ਮ ਹੈ ਗਲਵੱਕੜੀ। ਮੈਂ ਜ਼ਮੀਨ ਨੂੰ ਕੀ ਕਰਨਾ ਹੈ, ਰਾਖ ਦੀ ਇੱਕ ਢੇਰੀ ਦੀ ਖਾਤਰ ਦੋ ਗਜ਼ ਦੀ ਵੀ ਲੋੜ ਨਹੀਂ ਹੈ, ਖਾਕ ਮੇਰੀ ਨੂੰ ਵਾਹ ਨੇ ਆਪਣੇ ਮੋਢੇ ਤਰਕੇ ਲੈ ਜਾਣਾ ਹੈ, ਕੇਵਲ ਧੁੰਦਲੀ ਜਿਹੀ ਯਾਦ ਨੇ ਰਹਿ ਜਾਣਾ ਹੈ, ਧਰਤੀ ਸਾਂਭੋ ਮੈਨੂੰ ਮੇਰੇ ਮਿੱਤਰ ਦੇਵੋ, ਮੈਂ ਨਾਨਕ ਰਾਂਝੇ ਦਾ ਪੂਜਕ, ਮੈਂ ਬੁੱਲੇ ਦਾ ਚੇਲਾ, ਸੱਸੀ ਅਤੇ ਸਾਹਿਬਾਂ ਦਾ ਆਸ਼ਿਕ, ਵਾਰਸ ਕਾਦਰ ਹਾਸ਼ਮ ਬਾਹੂ ਨਿਤ ਗਾਉਂਦਾ ਹਾਂ, ਨੂਰ ਜਹਾਂ ਨੂੰ ਨਿਤ ਸੁਣਦਾ ਹਾਂ, ਸੁਰ ਸ਼ੇਰਾਂ ਦੇ ਜਾਦੂ ਨੂੰ ਮੈਂ ਭੇਜਾਂ ਰੋਜ਼ ਸਲਾਮਾਂ, ਮੈਨੂੰ ਮੇਰੇ ਪੁਸ਼ਤਾ ਸ਼ਰਫ ਮੁਹੰਮਦ ਦਾਮਨ ਰਾਹੀ ਦੇਵੋ, ਮੈਨੂੰ ਮੇਰੇ ਮਾਹੀ ਦੇਵੋ, ਧਰਤੀ ਦੀ ਹਿਕ ਪਾਈਆਂ ਲੀਕਾਂ ਸੂਤ ਸਿਰਫ ਹਾਕਮ ਨੂੰ ਆਵਣ, ਲੋਕਾਂ ਦੀ ਝੋਲੀ ਵਿੱਚ ਆਹਾਂ ਹਾਵੇ ਹੌਕੇ ਹੰਝੂ ਪਾਵਣ, ਬੁੱਲੀਆਂ ਤੋਂ ਮੁਸਕਾਣਾ ਪੂੰਝ ਲਿਜਾਵਣ। ਪਰ ਦਿਲ ਰੱਖੋ, ਅੱਜ ਵੀ ਪੰਛੀ ਚੋਗ ਚੁਗਣ ਲਈ ਸਾਰੀਆਂ ਲੀਕਾਂ ਲੰਘ ਜਾਂਦੇ ਨੇ। ਦੋਹਾਂ ਪਾਸੇ ਸਾਵਣ ਸਾਂਝੀਆਂ ਝੜੀਆਂ ਲਾਉਂਦਾ, ਕਣਕਾਂ ਸਾਂਝਾ ਨਾਚ ਨੱਚਦੀਆਂ। ਔਰ ਆਖਰੀ ਬੰਦਾ ਕਿ ਸਾਡੀ ਹੈ ਅਰਦਾਸ, ਵਧੋ ਅਤੇ ਫੁੱਲੋ, ਧਰ ਧਰ ਭੁੱਲੋ, ਸਦਾ ਸਾਡੇ ਵੱਲ ਪੁੱਛੋਂ ਦੇ ਸੁੱਖਾਂ ਲੱਦੇ ਬੁੱਲੇ ਕੱਲੋ। ਆਉਂਦੀ ਕੱਲ੍ਹ ਨੇ ਸਾਡੀ ਖਾਤਰ ਆਪਣੀ ਬੁੱਕਲੇ, ਸ਼ਾਇਦ ਕੋਈ ਨਿੱਘੀ ਗਲਵੱਕੜੀ ਸਾਂਭੀ ਹੋਵੇ। ਮੈਂ ਜ਼ਮੀਨ ਨੂੰ ਕੀ ਕਰਨਾ ਹੈ, ਮੈਂ ਆਪਣੀ ਉਮਰ ਦੇ ਚੌਥੇ ਦਹਾਕੇ ਦੇ ਅੱਧ ਵਿੱਚ ਜਨਮ ਭੂਮੀ ਨੂੰ ਛੱਡ ਕੇ ਪ੍ਰਦੇਸ਼ ਚਲਿਆ ਗਿਆ, ਪਰ ਨਜ਼ਮਾਂ ਮੇਰੇ ਨਾਲ ਗਈਆਂ। ਅਤੇ ਪਹਿਲੀ ਨਜ਼ਮ ਮੈਂ ਅਰਜ਼ ਕਰਦਾ, ਨਜ਼ਮ ਹੈ ਤਸਵੀਰ। ਪਿਆਰੇ ਵਤਨ, ਮੇਰੇ ਮਨ ਉੱਤੇ ਤੇਰੀ ਇੱਕ ਤਸਵੀਰ ਸਦਾ ਲਈ ਅੰਕਿਤ ਹੋਈ। ਜੋ ਫੁੱਲ ਖਿੜਿਆ ਛੱਡ ਕੇ ਆਇਆ, ਕਦੇ ਨਹੀਂ ਉਹ ਮੁਰਝਾਏਗਾ। ਜੋ ਦੀਵੇ ਮੈਂ ਜਗਦੇ ਛੱਡੇ, ਸਦਾ ਜਗਣਗੇ। ਸਜੇ ਬਾਜ਼ਾਰ, ਨਸਦੀਆਂ ਸੜਕਾਂ, ਰੌਸ਼ਨ ਧੁੱਪਾਂ, ਤਾਜ ਮਰਮਰੀ, ਹਰੇ ਖੇਤ ਅਤੇ ਲਾਲ ਕਿਲ੍ਹਾ, ਸਭੇ ਹੀ ਜਿਉਂਦੇ। ਇੱਕ ਖੂੰਜੇ ਮੇਰੇ ਮਿੱਤਰਾਂ ਦੇ ਹੱਥ ਉਦਾਸੇ ਹਿੱਲ ਰਹੇ ਨੇ। ਜੋ ਪਰਦੇਸ ਜਾਣ 'ਤੇ ਮੈਨੂੰ ਛੱਡਣ ਆਏ, ਹੋਰ ਅਨੇਕਾਂ ਚਿਹਰੇ, ਚੀਜ਼ਾਂ, ਥਾਵਾਂ, ਰੰਗ ਟਿਮਕਣੇ ਬਣੀਆਂ, ਜਿਨ੍ਹਾਂ ਨਾਲ ਮੇਰਾ ਮੋਹ ਜੁੜਿਆ। ਆਖਰੀ ਬੰਦਾ ਕਿ ਇਸ ਤਸਵੀਰ 'ਚ ਮੇਰੀ ਮਾਂ ਦਾ ਡੌਰ ਪੌਰ ਮੁਰਝਾਇਆ ਚਿਹਰਾ ਸਭ ਤੋਂ ਵੱਧ ਗੂੜਾ ਹੈ। ਪਿਆਰੇ ਵਤਨ, ਮੇਰੇ ਮਨ ਉੱਤੇ ਤੇਰੀ ਇੱਕ ਤਸਵੀਰ ਸਦਾ ਲਈ ਅੰਕਿਤ ਹੋਈ। ਨਜ਼ਮ ਹੈ ਕੁਦਰਤ ਦੀ ਕਵਿਤਾ। ਕੀ ਕਾਲੀ ਹੈ ਕਰਜਾਵਣ ਦੀ, ਰਤਾ ਕ ਬੈਠੋ ਇਸ ਪਰਦੇਸੀ ਝੀਲ ਕਿਨਾਰੇ। ਦੂਜੇ ਪਾਰ ਵਤਨ ਵਰਗੇ ਹੀ ਬਿਰਛ ਖੜ੍ਹੇ ਹਨ, ਜਿਨ੍ਹਾਂ ਦੇ ਸੰਘਣੇ ਪਰਛਾਵੇਂ ਪਾਣੀ ਦੀ ਹਿੱਕੜੀ ਦੇ ਉੱਤੇ ਰੁਮਕ ਰਹੀ ਵਾਹ ਨਾਲ ਰਤਾ ਪਰ ਕੰਬ ਰਹੇ ਹਨ। ਅੱਸੂ ਦੀ ਧੁੱਪ ਅਲਸਾਈ ਹੋਈ ਗਰਭਵਤੀ ਦੇ ਵਾਂਗੂ ਊਂਘ ਰਹੀ ਹੈ। ਕਿਤੇ ਕਿਤੇ ਕੋਈ ਪੰਛੀ ਚਹਿਕੇ, ਇੱਕ ਮੁਰਗਾਬੀ ਟਿੱਕੀ ਝੀਲ ਦੀ ਹਿੱਕ 'ਤੇ ਲੀਕਾਂ ਪਾਵੇ। ਬੇਸ਼ੁਮਾਰ ਰੰਗਾਂ ਵਿੱਚ ਕੁਦਰਤ ਮਹਿਕ ਮਹਿਕ ਮੁਸਕਾਵੇ। ਅਣਮੁੱਲੀ ਸੁੰਦਰਤਾ ਰਸੀਆ ਅੱਖ ਤੋਂ ਵਾਰੀ ਜਾਵੇ। ਕੁਝ ਤਾਂ ਇਸਦਾ ਰੂਪ ਹੰਢਾਓ, ਥੱਕੇ ਨੈਣ ਤਰੇਲੀ ਧੋਵੋ। ਕੁਦਰਤ ਦੀ ਕਵਿਤਾ ਨੂੰ ਮਾਣੋ, ਲੂਣ ਤੇਲ ਝਗੜੇ ਦੀ ਸੋਗੀ, ਬੁੱਕਲ ਵੱਲ ਨੂੰ ਕਿਉਂ ਨੱਸਦੇ ਹੋ। ਕੀ ਕਾਲੀ ਹੈ ਕਰਜਾਵਣ ਦੀ, ਕੀ ਕਾਲੀ ਹੈ ਕਰਜਾਵਣ। ਇਹ ਕਵਿਤਾ ਮੈਂ ਪ੍ਰਦੇਸ਼ ਵਿੱਚ, ਜੋ ਮੇਰਾ ਵਤਨ ਹੈ ਕੈਨੇਡਾ, ਉਸਦੇ ਆਦਿਵਾਸੀਆਂ ਨੂੰ ਸਮਰਪਣ ਕੀਤੀ ਹੈ। ਨਜ਼ਮ ਹੈ ਪਰਦੇਸੀ। ਇਸ ਧਰਤੀ ਦੇ ਅਸਲੀ ਵਾਰਸ ਕਲਾਕਾਰ ਦੀ ਕਹਾਂ ਕਹਾਣੀ, ਜੋ ਇਤਿਹਾਸਾਂ ਤੋਂ ਵੱਡਾ ਹੈ, ਜੋ ਇਤਿਹਾਸਾਂ ਤੋਂ ਬੁੱਢਾ ਹੈ, 100 ਸਦੀਆਂ ਦੀ ਗੱਲ ਸੁਣਾਵਾਂ। ਇਹ ਧਰਤੀ ਪਾਣੀ ਦਾ ਪੱਥਰ, ਨਿੱਘਹੀਨ ਨਿਰਮੋਹੀ ਜੰਗਲ, ਜੀਵਨ ਦੇ ਸੰਗਰਾਮ 'ਚ ਰੁੱਝੇ ਜਦੋਂ ਸੂਰਮੇ ਇੱਥੇ ਆਏ। ਇਹ ਨਿਰਛਲ ਅਤੇ ਨਿਰਮਲ ਜੂੜੇ ਖੰਭਾਂ ਨੂੰ ਜੋ ਤਾਜ ਸਮਝਦੇ, ਕੁਦਰਤ ਦੀ ਅਦਭੁਤ ਬਹੁ ਰੰਗੀ, ਜਿਨ੍ਹਾਂ ਲਈ ਖੁਸ਼ੀਆਂ ਦਾ ਸੋਮਾ। ਜੰਮੇ ਕੱਕਰ ਮਹਾਂ ਚੁੱਪ ਦੀ ਪਥਰੀਲੀ ਧਰਤੀ ਦੇ ਉੱਤੇ ਨਾਚ ਗੀਤ ਜਿਨ੍ਹਾਂ ਦਾ ਜੀਵਨ, ਸਾਧ ਮੁਰਾਦੇ ਪੱਥਰਾਂ ਵਿੱਚੋਂ ਰੂਪ ਸਿਰਜਦੇ। ਹੱਡੀ ਜਿਨ੍ਹਾਂ ਲਈ ਸੂਈ ਹੈ, ਨਸ਼ਤਰ ਵੀ ਹੈ, ਸੁੰਦਰਤਾ ਹੈ, ਸ਼ਸਤਰ ਵੀ ਹੈ। ਹੋਂਦ ਯੁੱਧ ਦੀ ਰਣਭੂਮੀ 'ਤੇ ਜਿਨ੍ਹਾਂ ਅਨੇਕਾਂ ਜਿੱਤਾਂ ਜਿੱਤੀਆਂ, ਕਿਰਤ ਕਰਦੀਆਂ ਮਾਣ ਮੱਤੀਆਂ ਰੂਹਾਂ ਨੂੰ ਤਾਂ ਲੋੜ ਰੱਬ ਦੀ ਵੀ ਨਾ ਪਾਸੀ। ਫਿਰ ਇੱਕ ਆਥਣ ਗੋਰੀ ਚਮੜੀ ਆਈ ਪ੍ਰਾਹੁਣੀ, ਕਪਟ ਸ਼ਰਾਬ ਬਰੂਦ ਲਿਆਈ, ਰੋਗ ਰੱਬ 'ਤੇ ਠੂਠਾ ਦੇ ਕੇ ਮਾਣ ਖੁਸ਼ੀ 'ਤੇ ਨਾਚ ਖੋ ਲਿਆ। ਧਰਤੀ ਦੇ ਵਾਰਸ ਤੋਂ ਉਸਦੀ ਮਿੱਟੀ ਦਾ ਨਾਂ ਵੀ ਖੋ ਲੀਤਾ, ਮਾਣ ਭਰੀ ਮੁਸਕਾਨ ਕਦੇ ਫਿਰ ਬੇਚਾਰੇ ਬੁੱਲੀ ਨਾ ਆਈ। ਅੱਜ ਉਹ ਆਪਣੇ ਵਤਨ 'ਚ ਗੁੰਮਿਆ ਪਰਦੇਸੀ ਹੈ। ਔਰ ਆਖਰੀ ਬੰਦਾ, ਪਰ ਇਹ ਅਮਲੀ ਕਦੇ ਕਦੇ ਹੁਣ ਆਪਣੀ ਅੱਖ ਪੱਟ ਕੇ ਵੀ ਦੇਖੇ, ਕਦੇ ਕਦੇ ਮੂੰਹੋਂ ਵੀ ਬੋਲੇ, ਕਦੇ ਉੱਠ ਕੇ ਨੱਚ ਵੀ ਪੈਂਦਾ। ਕਵਿਤਾ ਹੈ ਮੇਰਾ ਆਪਾ। ਮੈਂ ਇੱਕ ਜੋੜੇ ਦੀ ਲੜੀ ਤੋਰਨ ਦੀ ਖੁਸ਼ੀ ਖਾਤਰ ਹੀ ਜਨਮਿਆ ਸਾਂ। ਪਿਆਰ ਭੱਜੀਆਂ ਅਨੇਕ ਝਿੜਕਾਂ ਨੇ ਮੇਰੇ ਬਚਪਨ ਨੂੰ ਸੇਧ ਦਿੱਤੀ। ਮੈਂ ਜਜ਼ਬਿਆਂ ਦੀ ਉਮਰ ਦੀ ਜੂਹੇ ਵੀ ਭੈ ਤੋਂ ਮੁਕਤੀ ਨਾ ਮਾਣ ਸਕਿਆ, ਅਨੇਕ ਮੋੜਾਂ 'ਤੇ ਝਿਜ ਗਿਆ ਹਾਂ। ਗੁਲਾਬ ਆਪੇ ਹੀ ਮੇਰੀ ਝੋਲੀ 'ਚ ਆਣ ਡਿੱਗਿਆ, ਸੁਗੰਧ ਉਸਦੀ ਨੂੰ ਤਰਸਿਆ ਹਾਂ। ਸਮੇਂ ਦੀ ਵਾਤ 'ਤੇ ਸਵਾਰ ਹੋਇਆਂ ਇਉਂ ਜਾਪਦਾ ਸੀ ਕਿ ਮੇਰੀ ਮੁੱਠੀ 'ਚ ਵਾਹ ਗਿਸਦੀ, ਮੈਂ ਵਾਹ ਵਰੋਲੇ ਦੀ ਸਿਖਰ 'ਤੇ ਸਾਂ। ਕੜੀ ਕੁ ਪਿੱਛੋਂ ਹੀ ਪੱਤ ਪਿੱਪਲ ਦਾ ਖਾਕ ਰਲਿਆ, ਕਿਸੇ ਦੇ ਕੱਢੇ ਨਤੀਜਿਆਂ 'ਤੇ ਮੈਂ ਆਪਣਾ ਵਿਸ਼ਵਾਸ ਮਿਥਲਿਆ ਸੀ। ਮੈਂ ਆਪਣੀ ਹਉਮੈ ਦੀ ਭੁੱਖ ਦੇ ਲਈ ਕਲਾ ਦੀ ਉਂਗਲੀ ਨੂੰ ਫੜ ਕੇ ਤੁਰਿਆ, ਕਣਕ ਲਈ ਫਿਰ ਮੈਂ ਹੁਨਰ ਚੁਣਿਆ, ਜਨਮ ਦੀ ਧਰਤੀ ਤਿਆਗ ਤੁਰਿਆ, ਮੈਂ ਮਨ ਦੀ ਮਿੱਟੀ ਦੀ ਖੇਡ ਦੇ ਵਿੱਚ ਗੇਂਦ ਬਣਿਆ। ਖੁਸ਼ੀ ਦੀ ਖਾਤਰ ਮੈਂ ਸਾਥ ਚੁਣਿਆ, ਅਤੇ ਆਪਣੇ ਮਿੱਤਰ ਦੀ ਰਜ਼ਾ ਖਾਤਰ ਮੈਂ ਖੁਸ਼ੀ ਆਪਣੀ ਤਿਆਗ ਦਿੱਤੀ। ਨਿਗਾਹ ਆਪਣੀ ਨੂੰ ਧੋਣ ਖਾਤਰ ਬੜੇ ਨੇ ਅਥਰੂ, ਪਰ ਆਏ ਜਲਦੀ ਹੈ ਕੀ ਮੁਥਾਜੀ। ਔਰ ਆਖਰੀ ਬੰਦਾ ਹੈ, ਮੈਂ ਆਪਣੀ ਹਸਤੀ ਦੇ ਕਾਰਨਾਂ ਵਿੱਚ ਹੀ ਹੋਂਦ ਆਪਣੀ ਗੁਆ ਲਈ ਹੈ, ਵਿਚਾਰਦਾ ਹਾਂ ਮੈਂ ਆਪ ਕੀ ਹਾਂ, ਮੈਂ ਆਪ ਕੀ ਹਾਂ। ਕਵਿਤਾ ਹੈ ਆਵਾਜ਼ ਦਾ ਬਹਿਸ਼ਤ। ਮੈਂ ਤੇਰੀ ਆਵਾਜ਼ ਮਾਨਣ ਕਈ ਥਾਵਾਂ 'ਤੇ ਗਿਆ, ਹਰ ਜਗ੍ਹਾ ਆਵਾਜ਼ ਤੇਰੀ ਦੇ ਉਦਾਲੇ, ਪੀੜ ਡਾਢੀ ਬੇਸੁਰੀ। ਜੇ ਅਚਾਨਕ ਪੀੜ ਦੀ ਆਵਾਜ਼ ਛਿਨ ਖਾਤਰ ਰੁਕੀ, ਸੁਰ ਤੇਰੇ ਪੀ ਕੇ ਬਹਿਸ਼ਤੀ ਪੁੱਜਿਆ, ਦੂਸਰੇ ਪਲ ਪੀੜ ਦੇ ਰੌਲੇ ਦਾ ਸ਼ਿਕਰਾ ਚਪਟਿਆ, ਅੰਬਰੀ ਉੱਡਦੀ ਮੇਰੀ ਰੂਹ ਦਾ ਨਿਸ਼ਾਨਾ ਫੁੰਡਿਆ, ਮਧੁਰ ਸੁਰ ਫਿਰ ਖੋ ਗਏ, ਰੂਹ ਮੇਰੀ ਫਿਰ ਨਰਕੀ ਡਿੱਗ ਪਈ। ਮੈਂ ਤੇਰੀ ਆਵਾਜ਼ ਮਾਨਣ ਕਈ ਥਾਵਾਂ 'ਤੇ ਗਿਆ, ਮੈਂ ਤੇਰੀ ਆਵਾਜ਼ ਮਾਨਣ ਕਈ ਥਾਵਾਂ 'ਤੇ ਗਿਆ। ਨਜ਼ਮ ਹੈ ਕਿੱਲਾ। ਮੈਂ ਆਪਣੇ ਵਾਕਿਫ ਥਾਵਾਂ 'ਤੇ ਹੀ ਮੁੜ ਮੁੜ ਕੇ ਨਿਤ ਜਾਂਦਾ ਹਾਂ, ਮੈਂ ਆਪਣੇ ਵਾਕਿਫ ਲੋਕਾਂ ਨੂੰ ਹੀ ਮਿਲਦਾ ਹਾਂ। ਮੈਂ ਨਿਤ ਨੇਮੀ ਲੱਖਾਂ ਵਾਰੀ ਇੱਕੋ ਬਾਣੀ ਪੜ੍ਹ ਬੈਠਾ ਹਾਂ, ਪਰ ਜਿਉਂਿਆ ਨਹੀਂ, ਇੱਕ ਵਿਸ਼ਵਾਸ ਸਦਾ ਲਈ ਕਾਫੀ। ਆਖਰੀ ਬੰਦਾ ਕਿ ਮੈਂ ਜਦ ਜੰਗਲ ਵੀ ਘੁੰਮਿਆ ਕੋਈ ਡੰਡੀ ਪਾਈ, ਮੈਂ ਲੀਹਾਂ ਦਾ ਸਿਰਜਣਹਾਰਾ ਵੀ ਕੈਦੀ ਵੀ, ਕਿੱਲੇ ਨਾਲ ਬੰਨਿਆ ਮੈਂ ਮਹਿਫੂਜ਼ ਬੜਾ ਹਾਂ, ਮੈਂ ਆਪਣੇ ਵਾਕਿਫ ਥਾਵਾਂ 'ਤੇ ਹੀ ਮੁੜ ਮੁੜ ਕੇ ਨਿਤ ਜਾਂਦਾ ਹਾਂ। ਨਜ਼ਮ ਹੈ ਸ਼ਬਦ ਸਾਡੀ ਸ਼ਕਤੀ ਵੀ ਕਮਜ਼ੋਰੀ ਵੀ। ਸ਼ਬਦ ਮਨੁੱਖੀ ਕਰਾਮਾਤ ਹੈ, ਬੁੱਧ ਵਿਚਾਰ ਵਿਵੇਕ ਵਲੇ ਜਾਂਦੀ ਸ਼ਾਹਰਾਹ 'ਤੇ ਕੋਹ ਪੱਥਰ ਹੈ, ਤਨੋ ਅਗਾਂਹ ਮਨ ਦੀ ਗੱਲ ਨੂੰ ਸਾਕਾਰ ਕਰੇਂਦਾ ਜਾਦੂਗਰ ਹੈ, ਇੱਕ ਯੁੱਗ ਦੀ ਗੱਲ ਦੂਜੇ ਯੁੱਗ ਦੇ ਹੱਥ ਫੜਾਉਂਦਾ ਇੱਕ ਵਿਚੋਲਾ, ਪਲਿਆਂ ਹੱਥ ਜੀਵਨ ਦਾ ਸੇਵਕ, ਦੰਬੀਆਂ ਹੱਥ ਚੰਗਿਆੜਾ, ਸਹਿਜ ਸੁਭਾਅ ਦੀ ਖਾਤਰ ਚਾਨਣ, ਸੁਰਸਿਰ ਖਾਤਰ ਰਾਗ ਅਨਾਦ ਅਨੰਤ ਅਨੂਠਾ। ਔਰ ਆਖਰੀ ਸ਼ੇਰ ਹੈ ਕਿ ਸ਼ਬਦ ਗੀਤ ਹੈ, ਗਾਲ ਵੀ ਹੈ ਅਤੇ ਲੋਰੀ ਵੀ, ਸ਼ਬਦ ਸਾਡੀ ਸ਼ਕਤੀ ਵੀ ਕਮਜ਼ੋਰੀ ਵੀ, ਸ਼ਬਦ ਮਨੁੱਖੀ ਕਰਾਮਾਤ ਹੈ। ਅਗਲੀਆਂ ਕੁਛ ਨਜ਼ਮਾਂ ਉਹਨਾਂ ਕਾਲੇ ਦਿਨਾਂ ਨੂੰ ਸਮਰਪਿਤ ਨੇ ਜਿਹੜੇ 8ਵੇਂ 9ਵੇਂ ਦਹਾਕੇ ਵਿੱਚ ਪੰਜਾਬ 'ਤੇ ਆਏ। ਨਜ਼ਮ ਹੈ ਅੱਜ ਵੀ ਮਾਨੁੱਖ ਮੋਇਆ, ਕੱਲ੍ਹ ਜੋ ਨਿਰਦੋਸ਼ ਮੋਏ, ਮੈਂ ਉਹਨਾਂ ਖਾਤਰ ਸੀ ਰੋਇਆ, ਅੱਜ ਜੋ ਨਿਰਦੋਸ਼ ਮੋਏ, ਮੈਂ ਉਹਨਾਂ ਖਾਤਰ ਵੀ ਰੋਇਆ, ਕੱਲ੍ਹ ਵੀ ਮਾਨੁੱਖ ਮੋਇਆ, ਅੱਜ ਵੀ ਮਾਨੁੱਖ ਮੋਇਆ। ਕੁਝ ਮੌਤਾਂ ਦੀ ਖਬਰ 'ਤੇ, ਕਈ ਚਿਹਰੇ ਹੱਸਦੇ ਸਨ, ਕਈ ਚਿਹਰੇ ਹੱਸਦੇ ਹਨ। ਬੇਗੁਨਾਹ ਜੂੜੇ ਦੇ ਕਾਤਲ ਦੀ ਮਨੁੱਖਤਾ ਮੂਰਛਤ ਹੁੰਦੀ ਹੈ ਪਹਿਲਾਂ, ਫੇਰ ਖੰਜਰ ਚੱਲਦੀ ਹੈ। ਪਰ ਆਖਰੀ ਬੰਦਾ ਕਿ ਮੈਂ ਮੋਏ ਮਨੁੱਖ ਲਈ ਵੀ ਰੋ ਰਿਹਾ ਹਾਂ, ਮੂਰਛਤ ਮਨੁੱਖਤਾ ਖਾਤਰ ਵੀ ਰੋਵਾਂ। ਕੱਲ੍ਹ ਜੋ ਨਿਰਦੋਸ਼ ਮੋਏ ਮੈਂ ਉਹਨਾਂ ਖਾਤਰ ਸੀ ਰੋਇਆ, ਅੱਜ ਜੋ ਨਿਰਦੋਸ਼ ਮੋਏ ਮੈਂ ਉਹਨਾਂ ਖਾਤਰ ਵੀ ਰੋਇਆ। ਕੱਲ੍ਹ ਵੀ ਮਨੁੱਖ ਮੋਇਆ, ਅੱਜ ਵੀ ਮਨੁੱਖ ਮੋਇਆ। ਨਜ਼ਮ ਹੈ ਮੇਰੀ ਉਨ, ਇਹ ਰੌਲਾ ਪੰਥ ਉਮਤ ਧਰਮ ਦਾ ਰੌਲਾ ਨਹੀਂ ਹੈ, ਮੇਰੀ ਉਨ ਦਾ ਹੈ। ਪ੍ਰਸ਼ਨ ਤਾਂ ਸਿਰਫ ਇੰਨਾ ਹੈ ਕਿ ਮੈਨੂੰ ਕੌਣ ਮੁੰਨਦਾ ਹੈ। ਇਹ ਤਿੱਖੀਆਂ ਕੈਂਚੀਆਂ ਮੇਰੇ ਦੁਆਲੇ ਨੱਚ ਰਹੀਆਂ ਨੇ, ਇਹ ਲੋਭੀ ਝੋਲੀਆਂ ਮੇਰੇ ਦੁਆਲੇ ਹੌਂਕ ਰਹੀਆਂ ਨੇ, ਜੋ ਆਫਰ ਕੇ ਵੀ ਭੁੱਖੀਆਂ ਨੇ। ਇਹਨਾਂ ਦੀ ਭੁੱਖ ਮੇਰੀ ਉਨ 'ਤੇ ਆ ਕੇ ਨਹੀਂ ਮਿਟਦੀ, ਲਹੂ ਅਤੇ ਮਾਸ ਵੀ ਮੇਰਾ ਇਹਨਾਂ ਦੀ ਨਜ਼ਰ ਹੇਠਾਂ ਹੈ। ਔਰ ਹੁਣੇ ਮੈਂ ਸੋਚਿਆ ਹੈ ਕਿ ਇਹਨਾਂ ਖਾਤਰ ਬਲੀ ਚੜ੍ਹਨੋਂ ਚੰਗੇਰਾ ਹੈ, ਇਹਨਾਂ ਦੀ ਖੇਡ ਨੂੰ ਸਮਝਾਂ। ਮੈਂ ਆਪਣੀ ਪੇਟ ਖੁਦ ਮਾਰਾਂ ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ, ਇਹ ਰੌਲਾ ਪੰਥ ਉਮਤ ਧਰਮ ਦਾ ਰੌਲਾ ਨਹੀਂ ਹੈ। ਨਜ਼ਮ ਹੈ ਰਸਮ ਓਲੇ ਰੋਸ਼ਨੀ ਮੁੜ ਮਰ ਗਈ। ਸ਼ਹਿਰ ਵਿੱਚ ਪਹਿਲਾਂ ਵੀ ਜੰਗਲ ਸੀ, ਹੈ ਜੰਗਲ ਅਜੇ ਵੀ, ਬਸ ਖਿੜੇ ਸਨ ਕੁਝ ਗੁਲਾਬ, ਕੁਝ ਦਿਨਾਂ ਖਾਤਰ ਜਿਨ੍ਹਾਂ 'ਤੇ ਕਹਿਰ ਦਾ ਆਇਆ ਸ਼ਬਾਬ। ਕਈ ਨੈਣਾਂ ਵਿੱਚ ਜਾਗੇ ਮਹਿਕ ਦੇ ਜੁੱਗਾਂ ਦੇ ਖਾਬ। ਮਾਲੀਆਂ ਨੇ ਰੱਤ ਆਪਣੀ ਨਾਲ ਸਿੰਜੀ ਹਰ ਕਿਆਰੀ, ਹਰ ਖੁਸ਼ੀ ਆਪਣੀ ਭਵਿੱਖ ਦੀ ਮੁਸਕਣੀ ਤੋਂ ਹਸਵਾਰੀ। ਗੀਤ ਗੁਲ ਤਲਵਾਰ ਸਰਗਮ ਗਤੀ ਦੇ ਰਾਹ ਤੋਰ ਕੇ ਹੀ ਆਪ ਸੁੱਤੇ। ਗੀਤ ਪਰ ਗੱਦੀ ਨੇ ਮੁੜ ਕੇ ਦਾਸ ਕੀਤਾ, ਜ਼ੁਲਮ ਦੀ ਵੈਰੀ ਕਟਾਰ ਜਬਰ ਦੇ ਹੱਥੇ ਚੜ੍ਹੀ। ਰਸਮ ਓਲੇ ਰੌਸ਼ਨੀ ਮੁੜ ਮਰ ਗਈ, ਕਲਮ ਦੇ ਸਿਰ ਫੇਰ ਖੰਜਰ ਲਟਕਦੀ। ਸ਼ਹਿਰ ਵਿੱਚ ਸੁਰ ਮਾਤਮੀ ਸੜਕ ਹੁਣ ਮਹਿਬੂਬ ਦੇ ਕਰਤੀਕ ਅਪੜਾਉਂਦੀ ਨਹੀਂ। ਪੈਰ ਮੇਰੇ ਬੇਗੁਨਾਹਾਂ ਦੇ ਲਹੂ 'ਤੇ ਆ ਰੁਕੇ, ਲਹੂ ਜੋ ਰਸਤੇ 'ਚੋਂ ਹਟਦਾ ਹੀ ਨਹੀਂ। ਸ਼ਹਿਰ ਦੇ ਵਿੱਚ ਫੇਰ ਜੰਗਲ ਉੱਗਿਆ ਹੈ, ਸ਼ਹਿਰ ਦੇ ਵਿੱਚ ਫੇਰ ਜੰਗਲ ਉੱਗਿਆ ਹੈ। ਕਵਿਤਾ ਹੈ ਇਸ ਲਹੂ ਦਾ ਧਰਮ ਕੀ ਹੈ, ਪਹੇ ਦੀ ਹਿੱਕ 'ਤੇ ਜੰਮਿਆ ਇਹ ਲਹੂ ਕਿਸਦਾ ਹੈ। ਸਿਵੇ ਦੀ ਲਾਟ ਬਣੇ ਸੁਰਖ ਦਾਗ ਬਲਦੇ ਨੇ, ਪਹਿਰ ਕ ਪਹਿਲਾਂ ਸੀ ਟੱਬਰ ਮੁਹੱਬਤਾਂ ਭਰਿਆ, ਫਿਰਾਈ ਅਕਲਹੀਨ ਇੱਕ ਨਫ਼ਰਤੀ ਹਨੇਰੀ। ਹਰ ਇੱਕ ਨੂਰ ਵਣੀਂਦੇ ਚਿਰਾਗ ਦੇ ਸੀਨੇ, ਹਨੇਰ ਮਾਰਿਆ ਤੋਲਾ ਬਰੂਦ ਸੀ ਜੀ ਨੇ। ਤੜਪ ਕੇ ਰਹਿ ਗਏ ਦਿਲ 'ਤੇ ਹੁਸੀਨ ਮੁਸਕਾਣਾ, ਉਹ ਸਿਰਜਣਾ ਦੇ ਕ੍ਰਿਸ਼ਮੇ ਕੜੀ ਸਰਾਪੀ ਨੂੰ। ਕਰੂਪ ਲਾਸ਼ਾਂ ਦੀ ਬੇਅਰਥ ਬਣ ਗਏ ਗਿਣਤੀ। ਪਛਾਣ ਸਕਦੇ ਹੋ ਇਸ ਲਹੂ ਦਾ ਧਰਮ ਕੀ ਹੈ, ਕੀ ਨਸਲ ਜਾਤ ਗਿਰਾਂ ਲਿੰਗ ਜਾਂ ਉਮਰ ਕੀ ਹੈ। ਇਹਦਾ ਧਰਮ ਤਾਂ ਜਿਉਂਦੀ ਰਗਾਂ 'ਚ ਵਗਣਾ ਸੀ, ਅਨੂ ਅਨੂ ਨੂੰ ਪ੍ਰਾਣਾਂ ਦਾ ਦਾਨ ਦੇਣਾ ਸੀ। ਜਦੋਂ ਇਹ ਜ਼ਿੰਦਗੀ ਦਾਤਾ ਹੈ ਤੂੜ ਵਿੱਚ ਮਰਿਆ, ਹਰ ਇੱਕ ਬੂੰਦ 'ਚ ਇਸਦੀ ਹੈ ਰੱਬਤਾ ਹਾਰੀ। ਇਹ ਕਿਹੜੇ ਰੱਬ ਨੂੰ ਰਾਜ਼ੀ ਕਰਨ ਤੁਰੇ ਹੋ ਤੁਸੀਂ, ਸਿਆਣੇ ਗਾਜ਼ੀਓ ਹਠ ਧਰਮੀਓ, ਰੁਕੋ ਸੋਚੋ। ਖਲਕ ਨੂੰ ਮਾਰ ਕੇ ਖਾਲਕ ਨੂੰ ਖੁਸ਼ ਕਰੋਗੇ ਕਿਵੇਂ, ਜਦੋਂ ਜ਼ਹੂਰ ਉਹਦਾ ਸਿਰਫ ਉਹਦੀ ਖਲਕਤ ਹੈ। ਪਹੇ ਦੀ ਹਿੱਕ 'ਤੇ ਜੰਮਿਆ ਇਹ ਲਹੂ ਕਿਸਦਾ ਹੈ। ਕਵਿਤਾ ਹੈ ਇਸ ਘਰ ਨੂੰ ਮੁੜ ਸੋਚਣ ਲਾਓ, ਇਸ ਘਰ ਵਿੱਚ ਕਿੰਨਾ ਰੌਲਾ ਹੈ। ਸੋਚ ਸੌਂ ਰਹੀ ਗੁੱਸਾ ਜਾਗੇ, ਬਹੁਤੇ ਉੱਚੀ ਬੋਲ ਰਹੇ ਹਨ ਪਰ ਕੋਈ ਨਾ ਸੁਣਦਾ। ਇਸ ਘਰ ਨੂੰ ਮੁੜ ਸੋਚਣ ਲਾਓ, ਇਸ ਨੂੰ ਚੁੱਪ ਦੀ ਜਾਤ ਸਿਖਾਓ, ਇਸ ਨੂੰ ਆਖੋ ਫੇਰ ਸਮਾਧੀ ਲੱਭੇ ਲਾਵੇ, ਤਾਜ ਤਖ਼ਤ ਗੱਦੀ ਠੁਕਰਾਵੇ, ਸੱਚ ਕੀਰਤੀ ਮੁੜ ਕੇ ਗਾਵੇ। ਅੱਖ ਤੀਸਰੀ ਆਪਣੀ ਖੋਲੇ, ਚਾਤ ਆਪਣੇ ਅੰਦਰ ਪਾਵੇ, ਸ਼ਬਦੀ ਸਾਗਰ ਹੇਠੋਂ ਮੋਤੀ ਲੱਭ ਲਿਆਵੇ। ਔਰ ਆਖਰੀ ਬੰਦਾ, ਜਦ ਇਸ ਘਰ ਨੂੰ ਲਗਰਾਂ ਨਾਲ ਕਲੋਲਾਂ ਕਰਦੀ ਵਾਹ ਦੀ ਬਾਤ ਸੁਣੇਗੀ, ਫਿਰ ਜੀਵਨ ਦੇ ਬਾਗ 'ਚ ਮੁੜ ਕੇ ਫੁੱਲ ਖਿੜਨਗੇ। ਬੇਦੋਸ਼ੀ ਰੱਤ ਦੀ ਗਲਜੋਗਣ ਰੁੱਤ ਵੀ ਲੰਘ ਜਾਏਗੀ। ਇਸ ਘਰ ਵਿੱਚ ਕਿੰਨਾ ਰੌਲਾ ਹੈ। ਨਜ਼ਮ ਹੈ ਆਨੰਦਪੁਰੀ ਤੋਂ ਕਤਲਗਾਹ। ਇਹ ਜਹਾਜ਼ ਪਹਿਲੋਂ ਵੀ ਕਿੰਨੀ ਵਾਰੀ ਅਗਵਾ ਹੋਇਆ, ਸੁਪਨੇ ਜਿਹੇ ਸ਼ਹਿਰ ਦੀ ਥਾਂ ਮਾਰੂਥਲ ਆਣ ਖਲੋਇਆ। ਮੰਜ਼ਿਲ ਦੇ ਚਾਹ ਵਿੱਚ ਮੁਸਾਫਿਰ ਸਨ ਮੁਸਕਾਉਂਦੇ, ਜੀਵਨ ਦਾਤੀ ਵਾਹ 'ਤੇ ਉੱਡਦੇ, ਗੀਤ ਇਲਾਹੀ ਗਾਉਂਦੇ। ਪੱਥਰ ਦੇ ਨਿਰਜਿੰਦ ਬੁੱਤਾਂ ਤੋਂ ਗੱਲ ਸ਼ਬਦ 'ਤੇ ਆਈ, ਅੰਨੀ ਸ਼ਰਧਾ ਹਨੇਰੇ ਚਮਕੀ ਚਿੰਤਨ ਦੀ ਰੁਸ਼ਨਾਈ। ਚੌਂਕ ਊਂਟਾਂ ਤੋਂ ਚਾਨਣ ਆਇਆ, ਚਾਰੇ ਦਰਸੀ ਖੁੱਲ੍ਹੇ, ਨੂਰ ਸੁਰਾਂ ਦਾ ਅੰਮ੍ਰਿਤ ਪੀ ਕੇ ਚੜ੍ਹੇ ਆਨੰਦੀ ਬੁੱਲੇ। ਦੋਖੀ ਨੇ ਖੰਜਰ ਲਿਸ਼ਕਾਈ, ਚਾਲਕ ਸਿਰ ਲਟਕਾਈ, ਜ਼ੁਲਮੀ ਅਗਨੀ ਕੁੰਦਨ ਬਣਿਆ ਸ਼ਬਦਾਂ ਦਾ ਸ਼ਹਿਦਾਈ। ਤੱਤੀ ਲੋਹ 'ਤੇ ਦੇਗ ਉਬਲਦੀ, ਸਿਰ 'ਤੇ ਰੇਤਾ ਤੱਤਾ, ਇੱਕ ਪਾਸੇ ਨੂਰੀ ਸਿਰ ਸੂਰਾ, ਦੂਜੇ ਪਾਸੇ ਸੱਤਾ। ਸਿਦਕ ਅਟੰਕ ਅਡੋਲ ਖਲੋਤਾ, ਹੋਇਆ ਜਬਰ ਸੁਦਾਈ। ਮਹਾਂਕਵੀ ਨੇ ਜੀਵਨ ਕਵਿਤਾ ਰਾਵੀ ਪਹੁੰਚ ਮੁਕਾਈ। ਸਭੇ ਮੁਸਾਫਿਰ ਗਮ ਵਿੱਚ ਡੁੱਬੇ, ਪੈ ਗਈ ਰਾਮ ਦੁਹਾਈ। ਇਹ ਜਹਾਜ਼ ਆਨੰਦਪੁਰੀ ਤੋਂ ਕਤਲਗਾਹ ਮੁੜ ਪੁੱਜਿਆ। ਬ੍ਰਹਮ ਸ਼ਬਦ 'ਤੇ ਸੁਰਦਾ ਅੰਮ੍ਰਿਤ ਬੇਦੋਸ਼ੀ ਰੱਤ ਰਲਿਆ। ਫੇਰ ਕਿਸੇ ਨੇ ਕਪਟ ਕਮਾਇਆ, ਦਰਬਾਰੀ ਜਾ ਵੜਿਆ। ਪੰਛੀ ਨੂੰ ਡੇਰੇ ਰੰਗ ਮਹਿਲੀ ਕਦੇ ਹਵੇਲੀ ਖੜਿਆ। ਕਈ ਮਸੰਦ ਗੁਰੂ ਨੇ ਫੂਕੇ, ਪਰ ਇਹ ਕਦੇ ਨਾ ਮੁੱਕਦੇ। ਡੁੱਲੀ ਰੱਤ ਉੱਤੋਂ ਲੰਘ ਚੋਰੀ, ਜਾਵਰ ਦੇ ਦਰ ਟੁੱਕਦੇ। ਤਿਰਛੀ ਨਜ਼ਰ ਲੁਕਾਈ ਖਾਤਰ ਹਾਕਮ ਦੇ ਵੱਲ ਸਿੱਧੀ, ਹੋਰਾਂ ਵੱਲ ਦੁੱਖਾਂ ਦੀ ਪੌੜੀ ਚੜ੍ਹ ਕੇ ਮਲਦੇ ਗੱਦੀ। ਫਿਰ ਇਤਿਹਾਸ ਗਿਆ ਦੁਹਰਾਇਆ ਰੱਥ ਪੌਣਾ ਵਿੱਚ ਲਹਿਰੇ। ਫਿਰ ਬੋਲਾਂ ਦੇ ਬੇੜੀ ਪੈ ਗਈ ਬੁੱਲਾਂ ਉੱਤੇ ਪਹਿਰੇ। ਕੋਰ ਕਟਾਵਾਂ ਨੂਰ ਗ੍ਰਹਿਣੇ, ਚਾਨਣ ਖੜਾ ਕਟਹਿਰੇ। ਉਲਟੀ ਗੰਗਾ ਵਗੀ ਕੂੜ ਦੀ, ਵਗਦੇ ਪਾਣੀ ਠਹਿਰੇ। ਆਖਰੀ ਬੰਦੇ ਕਿ ਚੰਦਰੇ ਪਲ ਵੀ ਆਸ ਨਾ ਛੱਡੋ, ਲੰਘਿਆ ਸਮਾਂ ਸਿਖਾਉਂਦਾ। ਇਹ ਜਹਾਜ਼ ਹਰ ਕਤਲਗਾਹ ਤੋਂ ਸਦਾ ਘਰੇ ਮੁੜ ਆਉਂਦਾ। ਇਹ ਜਹਾਜ਼ ਹਰ ਕਤਲਗਾਹ ਤੋਂ ਸਦਾ ਘਰੇ ਮੁੜ ਆਉਂਦਾ। ਕਵਿਤਾ ਹੈ ਸੁਰੰਗ ਦਾ ਸਫ਼ਰ। ਸੁਰੰਗ ਜਿਸ ਵਿੱਚ ਆ ਵੜੇ ਹੋ, ਬਹੁਤ ਲੰਮੀ ਬਹੁਤ ਹਨੇਰੀ। ਸਮੇਂ ਦੀ ਇਹ ਸੁਰੰਗ ਹੈ ਅੱਗੇ ਹੀ ਖੁੱਲ੍ਹਦੀ, ਲੰਘਿਆ ਛਿੰਨ ਨਹੀਂ ਮੁੜ ਕੇ ਹੱਥ ਆਉਂਦਾ। ਇਹ ਅਜਿਹਾ ਦਰ ਹੈ ਬੰਦਾ ਲੰਘਦਿਆਂ ਹੀ ਸਦਾ ਖਾਤਰ ਬੰਦ ਹੋਵੇ। ਪੈੜ ਜੋ ਛੱਡੀ ਹੈ ਪਿੱਛੇ, ਉਸ ਨੂੰ ਮੁੜ ਕੇ ਤੁਸੀਂ ਨਾ ਮੇਟ ਸਕਦੇ। ਤੁਸੀਂ ਜਦ ਗੱਦੀਓਂ ਪਰੇ ਸਾਧਾਂ ਦੇ ਡੇਰੇ ਭਟਕਦੇ ਸੀ, ਅੰਦਰਲੇ ਪਾਪਾਂ ਤੋਂ ਡਰ ਕੇ ਰਾਤ ਭਰ ਹੀ ਜਾਗਦੇ ਸੀ। ਸ਼ਾਂਤੀ ਦੀ ਭਾਲ ਵਿੱਚ ਮੜੀਆਂ ਦੇ ਗੇੜੇ ਮਾਰਦੇ ਸੀ। ਤੌਖਲਾ ਚਿੰਤਾ ਚਲਾਕੀ ਦੇ ਚਲੀਹੇ ਕੱਟਦੇ ਸੀ। ਭੂਤ ਜੋ ਉਦੋਂ ਜਗਾਇਆ ਸੀ ਤੁਸੀਂ ਵੈਰੀ ਦੀ ਖਾਤਰ, ਹੁਣ ਤੁਹਾਨੂੰ ਘੂਰਦਾ ਹੈ। ਭੂਤ ਜੋ ਸੀ ਬੋਤਲੋਂ ਆਜ਼ਾਦ ਕੀਤਾ ਮੁਸਕੁਰਾ ਕੇ, ਭੂਤ ਉਹ ਹੀ ਤੁਹਾਡੀ ਮੁਸਕਰਾਹਟ ਪੀ ਗਿਆ ਹੈ। ਉਸ ਦੇ ਬੋਤਲ ਨਾ ਮੁੜ ਕੇ ਮੇਚ ਆਉਂਦੀ। ਭੂਤ ਹੁਣ ਉਹ ਤੁਹਾਥੋਂ ਵੀ ਬੜਾ ਹੈ, ਉਸ ਦੇ ਪੈਰੀਂ ਡਿਗੇ ਹੋ ਇੱਕ ਨਿੱਕੇ ਟਿਮਕਣੇ ਜਿਉਂ, ਕਾਲ ਬਣ ਕੇ ਅੱਜ ਉਹ ਸਿਰ 'ਤੇ ਖੜ੍ਹਾ ਹੈ। ਸੁਰੰਗ ਦੇ ਨਰਕੀ ਹਨੇਰੇ ਵਿੱਚ ਸੱਟਾ ਮਾਰਕੀਟ ਦਾ ਰਾਮ ਰੌਲਾ, ਹਰ ਕੋਈ ਚੀਕੇ ਤੁਸੀਂ ਸੁਣਦੇ ਨਹੀਂ ਹੋ। ਜਬਰ ਹੈ ਲੁੱਟ ਹੈ ਲਹੂ ਹੈ ਕੀਰਨੇ ਹਨ ਖੇਡ ਸੱਤਾ ਦੀ ਚੁਰੁਜੇ ਤੁਸੀਂ ਨਾਟਕ ਕਰ ਰਹੇ ਹੋ ਕਿਸੇ ਵੀ ਮਜ਼ਲੂਮ ਨੂੰ ਤੁਹਾਡੀ ਸ਼ਬਦ ਜਾਦੂਗਰੀ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਤਾਂ ਦੋ ਟੁਕਰਾਂ ਦੇ ਪਿੱਛੇ ਨਸਿਆ ਫਿਰਦਾ ਹੈ ਦਿਸ ਦਿਨ ਪਰ ਤੁਹਾਡੇ ਲਈ ਕੇਵਲ ਵੋਟ ਹੈ ਇੱਕ ਜਾਂ ਖਜ਼ਾਨੇ ਭਰਨ ਵਾਲਾ ਦਾਸ ਮੂਰਖ ਔਰ ਆਖਰੀ ਬੰਦ ਹੈ ਕਿ ਪੂਤ ਜੋ ਸੁੱਤਾ ਜਗਾਇਆ ਆਪਨੇ ਸੀ ਹੁਣ ਤੁਸੀਂ ਉਸਦੀ ਬਲੀ ਦੇਵਣ ਦਾ ਰਸਤਾ ਸੋਚਦੇ ਹੋ ਜਾਪਦਾ ਕਿ ਲਾਸ਼ ਉਸਦੀ ਨਾਲ ਤੁਹਾਨੂੰ ਆਪ ਵੀ ਸ਼ਾਇਦ ਭਸਮ ਹੋਣਾ ਪਵੇਗਾ ਜਾਂ ਬੜਾ ਲੰਮਾ ਸਮਾਂ ਰੋਣਾ ਪਵੇਗਾ ਸੁਰੰਗ ਦਾ ਰੌਸ਼ਨ ਸਿਰਾ ਫਿਰ ਵੀ ਪਤਾ ਨਹੀਂ ਮਿਲੇਗਾ ਜਾਂ ਨਾ ਮਿਲੇਗਾ ਸੁਰੰਗ ਜਿਸ ਵਿੱਚ ਆ ਬੜੇ ਹੋ ਬਹੁਤ ਲੰਮੀ ਬਹੁਤ ਨੇਰੀ। ਮੇਰੀ ਉਮਰ ਦੇ 16ਵੇਂ ਸਾਲ ਸੰਨ 1944 ਵਿੱਚ ਸ਼ੁਰੂ ਹੋਇਆ ਮੇਰੀ ਕਲਮ ਦਾ ਸਫ਼ਰ 60 ਸਾਲਾਂ ਵਿੱਚ ਵਿਸ਼ਵਾਸ ਤੋਂ ਕਿੰਤੂ ਤੱਕ ਅਤੇ ਤੁਕਬੰਦੀ ਤੋਂ ਦੋਹੇ ਤੱਕ ਅਪੜਨ ਦੀ ਕਹਾਣੀ ਹੈ। ਦੋਹਾ ਪੰਜਾਬੀ ਕਵਿਤਾ ਦਾ ਉਹ ਰੂਪ ਹੈ ਜੋ ਲੋਕ ਮਨਾਂ ਦੇ ਬਹੁਤ ਨੇੜੇ ਹੋਣ ਕਰਕੇ ਸਦੀਆਂ ਤੋਂ ਹਰਮਨ ਪਿਆਰਾ ਹੈ। ਦੋਹੇ ਵਿੱਚ ਵਿਸ਼ੇ ਦੀ ਵੰਨ ਸੁਵੰਨਤਾ ਦੀ ਸੰਭਾਵਨਾ ਬੇਮਿਸਾਲ ਹੈ। ਜਿੰਨੇ ਦੋਹੇ ਉਨੀਆਂ ਕਹਾਣੀਆਂ ਓਨੇ ਰੰਗ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਦਾ ਬਿਆਨ ਜਾਂ ਉਹਨਾਂ ਉੱਤੇ ਕੀਤੇ ਵਿਅੰਗ ਪਾਪ ਕੂੜ ਹਨੇਰ ਅਤੇ ਜਬਰ ਵਿਰੁੱਧ ਦੋਹਾ ਤਿੱਖਾ ਤੀਰ ਬਣ ਜਾਂਦਾ ਹੈ। ਵੱਖੋ ਵੱਖ ਰੰਗਾਂ ਦੇ ਕੁਝ ਦੋਹੇ ਅਰਜ਼ ਕਰਦਾ ਹਾਂ। ਸਮਾਂ ਬੜਾ ਕੁਝ ਬੋਲਦਾ ਖਰੇ ਨ ਸਾਰੇ ਬੋਲ ਮੰਨਣੋ ਪਹਿਲਾਂ ਸ਼ਬਦ ਨੂੰ ਮੰਤਕ ਤਕੜੀ ਤੋਲ ਅਣਵੰਡਿਆ ਬ੍ਰਹਿਮੰਡ ਹੈ ਧਰਤੀ ਲੀਕ ਨ ਮਾਰ ਪਲ ਵਿੱਚ ਮਾਰੀ ਲੀਕ ਤੋਂ ਸਦੀਆਂ ਖਾਵਣ ਹਾਰ ਘਰ ਆਏ ਮਹਿਬੂਬ ਨੂੰ ਕੌੜਾ ਬੋਲ ਨ ਬੋਲ ਖਬਰੇ ਫੇਰ ਮਨਾਉਣ ਦੀ ਕੜੀ ਨਾ ਆਵੇ ਕੋਲ ਪਰਦੇਸਾਂ ਦੇ ਜੰਗਲੀ ਹੋਏ ਬਹੁਤ ਖੁਆਰ ਸੋਨ ਮਿਰਗ ਮਿਲਿਆ ਨਹੀਂ ਖੋ ਬੈਠੇ ਦਿਲਦਾਰ ਔਰ ਅਰਜ਼ ਹੈ ਕਿ ਸੁਣ ਸਭ ਨੂੰ ਆਦਰ ਸਹਿਤ ਛਾਣ ਅਸਲ ਤੇ ਕੂੜ ਇੱਕੋ ਕਿੱਲੇ ਸਦਾ ਲਈ ਸੋਚ ਕਦੇ ਨਾ ਨੂੜ ਘਰ ਵਾਲੇ ਸੁੱਤੇ ਪਏ ਪਾਠੀ ਕਰਦਾ ਪਾਠ ਕੇਵਲ ਕੰਧਾਂ ਸੁਣਦੀਆਂ ਦੇਖ ਧਰਮ ਦੇ ਠਾਠ ਸੰਗਤ ਨੂੰ ਤਾਂ ਯਾਦ ਹੈ ਮੱਕੇ ਦਾ ਪ੍ਰਸੰਗ ਪੈਰ ਬੀੜ ਬਲ ਦੇਖ ਕੇ ਤਪਿਆ ਫਿਰੇ ਨਿਹੰਗ ਔਰ ਇੱਕ ਹੋਰ ਰੰਗ ਹੈ ਕਿ ਜੀਵ ਜੰਦਰੇ ਸੋਚ ਸੁਣ ਪਲਾ ਨਾ ਉਹ ਪ੍ਰਬੰਧ ਰੇਤੇ ਦੀ ਨੀਂਹ 'ਤੇ ਖੜੀ ਇਹ ਪੱਥਰ ਦੀ ਕੰਧ ਜੇ ਆਪਣੇ ਵਿਸ਼ਵਾਸ ਲਈ ਸਕੇ ਵਿਦੋਸੇ ਮਾਰ ਤਾਂ ਵੇਲਾ ਹੈ ਸੋਚ 'ਤੇ ਪ੍ਰਸ਼ਨ ਚਿੰਨ੍ਹ ਲਾ ਯਾਰ ਅਰਜ਼ ਹੈ ਕਿ ਮੈਨੂੰ ਬੁਰਕੇ ਤਾੜਦੈਂ ਕਹਿਣਾ ਰੂਪ ਲੁਕਾ ਮੁੱਲਾਂ ਜੀ ਤੂੰ ਆਪਣੀਆਂ ਨਜ਼ਰਾਂ ਨੂੰ ਸਮਝਾ ਜੇ ਮੈਂ ਪਰਦਾ ਚੁੱਕਦੀ ਪੈਂਦੀ ਨਰਕੀ ਮਾਰ ਨਫਸ ਤੇਰਾ ਬੇਓੜਕਾ ਆਪ ਵਿਆਹੁਣੇ ਚਾਰ ਨਰਕ ਸੁਰਕ ਕੋਈ ਥਾਂ ਨਹੀਂ ਇਹ ਹਿਰਦੇ ਦਾ ਹਾਲ ਨਰਕ ਪਰੇ ਮਹਿਬੂਬ ਤੋਂ ਸਵਰਗ ਉਸ ਦੇ ਨਾਲ ਔਰ ਤਿੱਤਲੀ ਫੁੱਲ ਗੁਲਾਬ 'ਤੇ ਅੰਬਰੀ ਪੂਰਨ ਚੰਨ ਬਾਗ ਬਹਿਸ਼ਤੀ ਘੁੰਮੀਏ ਮੇਰਾ ਕਹਿਣਾ ਮਨ ਔਰ ਮਨ ਮੁਹੰਮਦ ਮਾਰਕਸ ਮੂਸਾ ਮਾਓ ਪੀਰ ਛੇਕ ਨਾ ਆਪਣੇ ਹਿਰਦਿਓਂ ਨਾਨਕ ਬੁੱਧ ਕਬੀਰ ਟੀਚੇ 'ਤੇ ਪਹੁੰਚਣ ਲਈ ਪੀੜ ਸਦਾ ਨਾ ਭਾਲ ਚਾਰ ਸਿਆਣੇ ਬਹੁਤ ਨੇ ਬੈਠ ਉਹਨਾਂ ਦੇ ਨਾਲ ਔਰ ਅਰਥ ਹੈ ਕਿ ਚੱਖੜ ਨੇਰਾ ਸ਼ੂਕਦਾ ਪਰਿਆ ਵਗੇ ਚਨਾ ਮੈਂ ਪੱਕੀ ਕੱਚਾ ਘੜਾ ਚੱਲ ਉਸ ਪਾਰ ਮਨਾ ਔਰ ਸਦੀਆਂ ਸੁੱਤੇ ਕਣਾਂ ਨੂੰ ਇੱਕ ਪਲ ਦੇਂਦਾ ਛੇੜ ਕੋਮਲ ਤੂਈ ਰੇਸ਼ਮੀ ਪਰਬਤ ਪਈ ਤਰੇੜ ਜਿਹੜੀ ਟਹਿਣੀ ਕੱਟ ਗਈ ਉਸਦਾ ਗਮ ਨਾ ਪਾਲ ਰਿਸ਼ਦਾ ਮੋਹ ਦਾ ਬੂਟੜਾ ਕਰ ਉਸਦੀ ਸੰਭਾਲ ਵਸਲਾਨੰਦ ਬਹਿਸ਼ਤ ਲਈ ਸਦਾ ਸਮੇਂ ਦੀ ਥੋੜ ਗਲਵਕੜੀ ਦੀ ਕੈਦ ਚੋਂ ਮੁਕਤੀ ਦੀ ਕੀ ਲੋੜ ਔਰ ਗੀਤ ਗਿਆਨ ਗ੍ਰੰਥ ਪੜ੍ਹ ਗੁੜ ਕੇ ਮੱਥਾ ਟੇਕ ਸ਼ਰਧਾ ਨਾਲੋਂ ਸੌ ਗੁਣਾ ਚੰਗਾ ਹੈ ਵਿਵੇਕ ਟੇਪਾਂ ਲਾ ਕੇ ਸੌਂ ਗਏ ਮੰਦਰੀ ਪਾਈ ਸਾਧ ਤੂੰ ਤੂੰ ਸਿਰ ਚੜ੍ਹ ਗੂੰਜਦੇ ਪਿੰਡ ਦਾ ਕੀ ਅਪਰਾਧ ਆਪ ਕਮੇਟੀ ਵੇਚਦੀ ਕਰੇ ਕਰਾਏ ਪਾਠ ਨਿੰਦੇ ਬ੍ਰਾਹਮਣ ਵਾਦ ਨੂੰ ਅਜਬ ਵਪਾਰੀ ਠਾਠ ਔਰ ਧਰਮ ਗਿਆਨੀ ਗੁਰੂ ਦਾ ਪਿਆ ਮਸੰਦੀ ਹੱਥ ਪੱਗ ਪਰੇ ਵਿੱਚ ਲੈ ਗਈ ਲਹੂ 'ਚ ਡੁੱਬੀ ਸੱਤ ਔਰ ਗੋਲਕ ਜੁੱਧ ਪ੍ਰਦੇਸ਼ ਦੇ ਮੰਦਰੀ ਵੀ ਕਮਸਾਣ ਉੱਡਣਾ ਕੂੰਜਾਂ ਵਾਂਗਰਾ ਨਾ ਸਿੱਖਣ ਅਣਜਾਣ ਔਰ ਤੇਰਾ ਸੱਚ ਪ੍ਰਚਾਰਿਆ ਭਲਿਆਂ ਕਰ ਕਰ ਜਾ ਅਤੇ ਮਸੰਦਾਂ ਡਾਢਿਆਂ ਦਿੱਤਾ ਝੂਠ ਬਣਾ ਭਾਈ ਕਨਈਆ ਬੋਲਿਆ ਦਸਮ ਗੁਰੂ ਦਰਬਾਰ ਹਰ ਜ਼ਖਮੀ 'ਚੋਂ ਪਾਤਸ਼ਾਹ ਤੇਰੀ ਦਿਸੇ ਨੁਹਾਰ ਔਰ ਰਣ ਵਿੱਚ ਫੱਟੜ ਸਹਿਕ ਦੇ ਤ੍ਰੇ ਦੀ ਨਾ ਕੋਈ ਜ਼ਾਤ ਭਾਈ ਕਨਈਆ ਵੰਡਦਾ ਜੀਵਨ ਦੀ ਸੌਗਾਤ ਜੰਗਲ ਦੇ ਵਿੱਚ ਸ਼ਹਿਰ ਹੈ ਪੰਛੀ ਕਰਨ ਕਲੋਲ ਮੰਦਰੀ ਗੋਲਕ ਜੁੱਧ ਹੈ ਖੰਜਰਾਂ ਉੱਚੇ ਬੋਲ ਔਰ ਅਰਥ ਹੈ ਕਿ ਬੱਕਰਾ ਬਲੀ ਵਸੂਲ ਕੇ ਖੁਸ਼ ਨਹੀਂ ਹੁੰਦਾ ਰੱਬ ਗੋਸ਼ਤ ਲਈ ਮਜੌਰ ਨੇ ਘੜਿਆ ਕੂੜ ਸਬੱਬ ਮੂਰਖ ਲੜਕੇ ਮਰ ਗਏ ਹਰ ਕਰ ਲਹੂ ਲੁਹਾਨ ਮੰਦਰ ਮਸਜਿਦ ਚੁੱਪ ਹਨ ਗੀਤਾ ਗ੍ਰੰਥ ਕੁਰਾਨ ਔਰ ਸ਼ਾਹ ਪੁੱਛਿਆ ਦਰਵੇਸ਼ ਕਿਉਂ ਕੁੱਤਾ ਦਰੇ ਬਹਾਏ ਸਰਮਦ ਬੋਲੇ ਮਹਿਲ ਦੇ ਕੁੱਤਿਓਂ ਭਲਾ ਬਚਾਏ ਔਰ ਜਿੱਥੇ ਸਵਾਰਥ ਠਹਿਕ ਦੇ ਨਾਤੇ ਹੋਣ ਹਵਾ ਗੱਲ ਹੈ ਸਾਰੀ ਗਰਜ ਦੀ ਕਿਸਦਾ ਕੌਣ ਭਰਾ ਔਰ ਇੱਕ ਹੋਰ ਰੰਗ ਹੈ ਕਿ ਲੰਮੀ ਰਾਤ ਤੁਣੀਂਦਰਾ ਸੋਚਾਂ ਹਾਵੇ ਆ ਸੁਪਨੇ ਮੇਰੇ ਸੌਣ ਦਾ ਬਣਦੇ ਹੈਨ ਗਵਾਹ ਔਰ ਤਸਵੀ ਫੇਰੇ ਬਾਦਸ਼ਾਹ ਦਿਸਣ ਲਈ ਦਰਵੇਸ਼ ਨੈਣ ਪਰੋਸ ਭਰਾ ਦੇ ਪਿਓ ਨੂੰ ਕੀਤੇ ਪੇਸ਼ ਸੁਣੀ ਬਗਾਵਤ ਸੁਲਗ ਦੀ ਫਰਕੇ ਹਾਕਮ ਬੁੱਲ ਕਰੋ ਚੜਾਵੇ ਦੁੱਗਣੇ ਦਾਰੂ ਅੱਧੇ ਮੁੱਲ ਰਿਸ਼ੀ ਬੋਲਿਆ ਮੰਤਰੀ ਮੰਤਰ ਮੇਰੇ ਕੋਲ ਜੇ ਇਹ ਮੋਤੀ ਲੋਚਦੇ ਭਰ ਲੈ ਰੱਜ ਕੇ ਝੋਲ ਅਰਜ਼ ਹੈ ਕਿ ਰਿਸ਼ੀਵਰ ਮੈਂ ਮੂਰਖ ਨਹੀਂ ਮੰਤਰ ਦੀ ਨਹੀਂ ਲੋੜ ਆ ਰਹੀਆਂ ਚੋਣਾਂ ਲਈ ਚਾਹੀਏ ਕਈ ਕਰੋੜ ਔਰ ਚੋਣਾਂ ਵੇਲੇ ਮੁਸਕਣੀ ਵੈਰੀ ਟੈਕਸ ਕੱਲ ਸੱਜਣਾ ਕੋੜੇ ਸਾਂਭਲੇ ਅੱਜ ਨਾ ਹੁੰਦੇ ਚੱਲ ਔਰ ਅਰਜ਼ ਹੈ ਕਿ ਅਗਨ ਵਰੇਸੇ ਸੋਹਣੀਏ ਦੀਵੇ ਵਾਂਗੂ ਮੱਚ ਕੇਵਲ ਸੱਚ ਹੀ ਸੁੰਦਰਤਾ ਸੁੰਦਰਤਾ ਹੀ ਸੱਚ ਕੁਛ ਨਜ਼ਮਾਂ ਅਰਜ਼ ਹਨ ਨਜ਼ਮ ਹੈ ਕੌਰ ਕਰਾਰ ਦਿਨ ਦੇ ਨੈਣੀ ਲੀ ਕੱਜਲ ਦੀ ਨੂਰਾਂ ਨੀਵੀਂ ਪਾਈ ਹਾਰ ਵਿਛੋੜੇ ਨੇ ਖਾਣੀ ਹੈ ਸ਼ਾਮ ਮਿਲਣ ਦੀ ਆਈ ਕੌਲ ਕਰਾਰਾਂ ਦੇ ਮੂੰਹ ਉੱਤੇ ਸੂਰਜ ਵਰਗੀ ਲਾਲੀ ਲੈਲਾ ਵਰਗੀ ਸ਼ਾਮ ਸਲੇਟੀ ਲੱਲੀ ਜੋ ਮਤਵਾਲੀ ਰਾਤ ਪਈ ਮੁਸਕਾਏ ਤਾਰੇ ਚੰਨ ਚੜਿਆ ਸ਼ਰਮਾਏ ਤੇਰੇ ਨੈਣਾ ਵਾਂਗੂ ਮਟਕੇ ਸੌ ਸੁਪਨੇ ਲਟਕਾਏ ਰਾਤ ਵਧੀ ਤਾਂ ਖਿੜੀ ਚਾਨਣੀ ਅੰਬਰੀ ਜੋਬਨ ਆਇਆ ਕੁਦਰਤ ਦੇਖ ਸੁਹਾਗਣ ਹੋਈ ਚੰਨ ਮੱਥੇ ਲਟਕਾਇਆ ਔਰ ਤੇਰੀਆਂ ਜ਼ੁਲਫਾਂ ਦੀਆਂ ਉਡੀਕਾਂ ਪਹਿਰ ਮੇਰੇ ਮਹਿਕਾਏ ਖੁਸ਼ਬੂ ਲੱਦੀਆਂ ਵਗਣ ਸਮੀਰਾਂ ਪੱਗ ਪੱਗ ਫੁੱਲ ਖਿੜਾਏ ਔਰ ਅੰਮ੍ਰਿਤ ਵੇਲਾ ਨੀਲਾ ਅੰਬਰ ਡੁੱਬਦਾ ਡੁੱਬੇ ਤਾਰੇ, ਪਲ ਤੇਰੇ ਬਿਨ ਮਹਾਂ ਨਿਰਾਸੇ, ਉਹ ਵੀ ਕਿਰ ਗਏ ਸਾਰੇ। ਔਰ ਆਖਰੀ ਸ਼ੇਰ ਹੈ ਕਿ ਅਗਲੇ ਛਿਨ ਤੂੰ ਆ ਜਾਏਗੀ, ਕਹਿੰਦੀ ਤੁਰ ਗਈ ਰਜਨੀ, ਤੇਰੇ ਜਿਹੀ ਸਵੇਰ ਚੜ੍ਹ ਪਈ, ਤੂੰ ਨਾ ਆਏ ਸਜਣੀ। ਨਜ਼ਮ ਹੈ ਲੰਮੇ ਜੇਰੇ। ਏਕਮ ਦਾ ਚੰਨ ਚੜ੍ਹਦਾ ਹੀ ਛਿਪਿਆ, ਡੂੰਘੇ ਫੇਰ ਹਨੇਰੇ ਹੋ, ਰਾਤ ਅਜੇ ਨਾ ਹੋਈ ਚਾਨਣੀ, ਕੀ ਵਸ ਤੇਰੇ ਮੇਰੇ ਹੋ। ਔਰ ਮਹਿੰਦੀ ਪੱਥਰ ਹੇਠਾਂ ਪਿਸ ਗਈ, ਫਿਰ ਵੀ ਮਿਲੀ ਹਥੇਲੀ ਨਾ, ਡੁੱਲੀ ਹੈ ਸੰਦੂਰ ਦੀ ਚੁਟਕੀ, ਮਾਂਗੋ ਰਤਾ ਪਰੇਰੇ ਹੋ। ਔਰ ਸ਼ੇਰ ਹੈ ਕਿ ਦੰਦ ਖੰਡ ਜੰਗਲ ਵਿੱਚ ਰੁਲਦਾ, ਇੱਕ ਚੂੜਾ ਵੀ ਜੁੜਿਆ ਨਾ, ਸਹਿਆਂ ਮਣਾ ਸੁਨਹਿਰੀ ਤਾਰਾਂ, ਬਣ ਨਾ ਸਕੀਆਂ ਸਿਹਰੇ ਹੋ। ਔਰ ਜਾਗ ਜਾਗ ਲੱਖਾਂ ਹੀ ਲਹਿਰਾਂ, ਸਾਗਰ ਸੀਨੇ ਸੌਂ ਗਈਆਂ। ਜਾਗ ਜਾਗ ਲੱਖਾਂ ਹੀ ਲਹਿਰਾਂ, ਸਾਗਰ ਸੀਨੇ ਸੌਂ ਗਈਆਂ, ਲਹਿਰ ਕਿਸੇ ਵੀ ਸਾਡੇ ਕੰਢੇ, ਮੋਤੀ ਨਹੀਂ ਬਖੇਰੇ ਹੋ। ਔਰ ਤੇਰੇ ਖਾਬਾਂ ਨਾਲ ਮੈਂ ਉਣੀਆਂ ਸੌ ਰਾਤਾਂ ਦੀਆਂ ਨੀਂਦੜੀਆਂ, ਰਾਤ ਮੇਰੀ ਦੇ ਵਿਹੜੇ ਪਰ ਤੂੰ ਕਦੇ ਨਾ ਪਾਏ ਫੇਰੇ ਹੋ। ਔਰ ਬੱਦਲਾਂ ਵਾਂਗੂ ਪੋਲੇ ਪੈਰੀ, ਕਈ ਬਹਾਰਾਂ ਲੰਘੀਆਂ ਨੇ, ਕਲੀ ਸਾਰਖੀ ਟੰਗ ਨਾ ਸਕਿਆ, ਮੈਂ ਜੂੜੇ ਵਿੱਚ ਤੇਰੇ ਹੋ। ਸ਼ੇਰ ਹੈ ਕਿ ਤੇਰੇ ਬੋਲ ਸੁਣਾਈਏ ਤੈਨੂੰ, ਕਦੇ ਕਦੇ ਜੀ ਕਰਦਾ ਹੈ, ਕੌਲਾਂ ਦੇ ਹਨ ਪੈਰ ਥਿੜਕਦੇ, ਘਬਰਾਏ ਨੇ ਚਿਹਰੇ ਹੋ। ਔਰ ਆਖਰੀ ਸ਼ੇਰ ਹੈ ਕਿ ਕਦੋਂ ਤੀਕ ਮ੍ਰਿਗਜਲੀ ਰਹੇਗਾ, ਦੀ ਤੇਰੀ ਦਾ ਅੰਮ੍ਰਿਤ ਵੀ, ਥਲ ਦੀਆਂ ਵਾਟਾਂ ਵਾਂਗੂ ਲੰਮੇ ਸਾਡੇ ਵੀ ਨੇ ਜੇਰੇ ਹੋ। ਏਕਮ ਦਾ ਚੰਨ ਚੜ੍ਹਦਾ ਹੀ ਛਿਪਿਆ, ਡੂੰਘੇ ਫੇਰ ਹਨੇਰੇ ਹੋ, ਰਾਤ ਅਜੇ ਨਾ ਹੋਈ ਚਾਨਣੀ, ਕੀ ਵਸ ਤੇਰੇ ਮੇਰੇ ਹੋ। ਗੀਤ ਅਰਥ ਹੈ, ਮਿਗਨੈਣੀ ਤੂੰ ਅਜੇ ਨਾ ਆਈ, ਪਲ ਪਲ ਕਰਕੇ ਪਹਿਰ ਬੀਤ ਗਏ, ਪਲ ਪਲ ਰੂਹ 'ਤੇ ਕਹਿਰ ਬੀਤ ਗਏ, ਸਾਲ ਸਾਲ ਇਹ ਠਹਿਰ ਬੀਤ ਗਏ, ਅਜ਼ਲਾਂ ਤੋਂ ਮੇਰੀ ਰੂਹ 'ਤੇ ਰਿਹਾਈ, ਮਿਗਨੈਣੀ ਤੂੰ ਅਜੇ ਨਾ ਆਈ। ਮੇਰੀਆਂ ਬਾਹਾਂ ਜਿਉਂ ਦਰ ਖੁੱਲ੍ਹਾ, ਆ ਜਾ ਬਣ ਪੱਛੋਂ ਦਾ ਬੁੱਲਾ, ਤੇਰੇ ਬਿਨ ਕਲੀਆਂ ਨੇ ਬੁੱਲੀ, ਨਹੀਂ ਮੁਸਕਾਨ ਛੁਹਾਈ, ਮ੍ਰਿਗਨੈਣੀ ਤੂੰ ਅਜੇ ਨਾ ਆਈ। ਆਸਾਂ ਜਿੰਨੇ ਅੰਬਰੀ ਤਾਰੇ, ਤੜਕ ਤੜਕ ਦਿਲ ਵਾਂਗੂ ਹਾਰੇ, ਇੱਕ ਇੱਕ ਕਰਕੇ ਸੌਂ ਗਏ ਸਾਰੇ, ਤੇਰੇ ਜਿਹੀ ਊਸ਼ਾ ਮੁਸਕਾਈ, ਮ੍ਰਿਗਨੈਣੀ ਤੂੰ ਅਜੇ ਨਾ ਆਈ। ਆ ਮੁਸਕਾ ਕਲੀਆਂ ਝਟਕਾ ਦੇ, ਆ ਕੰਡਿਆਂ ਨੂੰ ਫੁੱਲ ਬਣਾ ਦੇ, ਆ ਜਜ਼ਬੇ ਵਿੱਚ ਜ਼ਿੰਦਗੀ ਪਾ ਦੇ, ਸੂਰਜ ਨੇ ਧਰਤੀ ਪਰਣਾਈ, ਮ੍ਰਿਗਨੈਣੀ ਤੂੰ ਅਜੇ ਨਾ ਆਈ, ਮ੍ਰਿਗਨੈਣੀ ਤੂੰ ਅਜੇ ਨਾ ਆਈ। ਨਜ਼ਮ ਅਰਸ ਹੈ, ਨਜ਼ਮ ਹੈ ਸਵੇਰ। ਰੰਗਲੀ ਕਿੰਨੀ ਅੱਸੂ ਦੀ ਸਵੇਰ, ਕਿਧਰੇ ਕਿਧਰੇ ਕੋਈ ਬਦਲੋਟੀ ਹਵਾ ਦਾ ਲੜਫੜੀ, ਟਹਿਲਦੀ ਫਿਰਦੀ ਏ ਅੰਬਰ ਦੇ ਸੁਨਹਿਰੀ ਬਾਗ ਅੰਦਰ, ਪਲ 'ਚ ਕਿੰਨੇ ਰੰਗ ਇਸ 'ਤੇ ਜਾਗਦੇ, ਜਿਉਂ ਜਵਾਨੀ ਦੇ ਨਸ਼ੇ ਵਿੱਚ ਮਸਤ ਸ਼ਹਿਜ਼ਾਦੀ ਕੋਈ ਝਿੜਕਦੀ ਗੋਲੀ ਨੂੰ ਗੁੱਸੇ ਵਿੱਚ ਨੀਲੀ ਹੋ ਗਈ, ਦੂਸਰੇ ਪਲ ਆਪਣੇ ਮਹਿਬੂਬ ਲਈ ਮੁਸਕਾਉਂਦੀ, ਅੱਖੀਆਂ ਦੇ ਹੇਠ ਦੋ ਖਿੜਦੇ ਗੁਲਾਬ, ਪਲ 'ਚ ਇਹ ਵੇਸ ਜੋਗਨ ਦਾ ਸੰਦੂਰੀ ਕਰ ਲਏ, ਪਲ 'ਚ ਇਹ ਸੁਭਰ ਵਿਓਲੀ ਦਾ ਲਵੇ, ਰੁਮਕਦੀ ਹੈ ਸੀਤ ਪੱਛੋਂ ਦੀ ਹਵਾ, ਛੇੜਦੀ ਹੈ ਉਂਗ ਦੇ ਜਜ਼ਬਾਤ ਨੂੰ, ਪਹਿਰ ਦੇ ਤੜਕੇ ਜਿਵੇਂ ਕੋਈ ਕੁੜੀ ਸੌਂ ਰਹੇ ਮਹਿਬੂਬ ਦੇ ਵਾਲਾਂ 'ਚ ਉਂਗਲਾਂ ਫੇਰਦੀ, ਕੰਢਿਆਂ ਤੱਕ ਭਰੀ ਵਗਦੀ ਨਦੀ ਦੀ ਹੈ ਤੋਰ ਤਿੱਖੀ, ਅੱਜ ਉਸ ਮੁਟਿਆਰ ਵਾਂਗੂ ਪਛੜ ਗਈ ਜੋ ਕਿ ਵਚਨ ਦੇ ਵੇਲਿਓਂ, ਨੱਚਦੀਆਂ ਲਹਿਰਾਂ ਅਨੇਕਾਂ, ਮਨ 'ਚ ਆਸ਼ਾ ਅਤੇ ਨਿਰਾਸ਼ਾ ਜਿਵੇਂ ਦੁਬਦਾ ਦੀ ਘੜੀ, ਸੰਘਣੀ ਹਰਿਆਵਲੀ ਦੇ ਸਾਹਮਣੇ ਮੁਸਕੁਰਾਏ ਸੁਰਖ ਫੁੱਲ ਗੁਲਾਬ ਦਾ, ਜਿਵੇਂ ਤਰੇੜੀ ਘਾਹ ਦੇ ਉੱਤੇ ਵੀਰ ਬੌਟੀ ਦਾ ਨਗੀਨਾ ਦਮਕਦਾ, ਔਰ ਪੌਣ ਸਰਗੀ ਦੀ ਗੁਲਾਬੀ ਸੀਤ ਹੈ, ਪੰਛੀਆਂ ਦੀ ਚਹਿਕਦਾ ਵਾਹ ਵਿੱਚ ਮਧੁਰ ਸੰਗੀਤ ਹੈ, ਬੋਲ ਤੇਰੇ ਦੀ ਖਣਕ ਦੀ ਯਾਦ ਆਈ, ਮੇਰੇ ਦਿਲ ਵਿੱਚ ਰਾਤ ਦੀ ਮਿਲਣੀ ਦੀ ਹੁਣ ਤੱਕ ਚੁਣਚੁਣੀ। ਔਰ ਆਖਰੀ ਬੰਦਾ ਕਿ ਮਧੁਰ ਸੁੰਦਰ ਮਹਿਕ ਦੀ ਕਿੰਨੀ ਮਨਮੋਹਣੀ ਹੈ ਅੱਜ ਦੀ ਸਵੇਰ, ਸਾਰੀ ਸੁੰਦਰਤਾ ਦਾ ਇੱਕੋ ਥਾਂ 'ਤੇ ਮੇਲਾ ਹੋ ਗਿਆ। ਪ੍ਰੂਫ ਮੇਰੇ ਦਫ਼ਤਰ ਦਾ ਵੇਲਾ ਹੋ ਗਿਆ। ਨਜ਼ਮ ਹੈ ਸ਼ਾਮ, ਦੇਸ਼ ਮੇਰੇ ਸੰਧਿਆ ਊਸ਼ਾ ਨੇ ਦੋਵੇਂ ਹਾਨਣਾ, ਦੋਵੇਂ ਮੁਟਿਆਰਾਂ ਬਿਓੜਕ ਹੀ ਸ਼ੁਕੀਨ। ਵਿਦਾ ਵੇਲੇ ਸੰਧਿਆ ਲਾਲ ਫੁਲਕਾਰੀ ਹੈ ਕੱਢ ਕੇ ਉੜਦੀ, ਕੱਲ੍ਹ ਨੂੰ ਆ ਕੇ ਮਿਲਾਂਗੀ ਅੱਜ ਨਾਲੋਂ ਵੀ ਜਵਾਨ, ਬਿਰਾ ਬਾਜੋ ਮਿਲਣੀਆਂ ਦਾ ਮੁੱਲ ਅੱਧਾ। ਰੂਪ ਦੇ ਨੈਣਾ 'ਚ ਕੌਲ ਕਰਾਰ ਦੇਖ, ਬਿਰਦ ਅੰਬਰ ਦੇ ਯੁਗਾਂ ਹੰਢੇ ਹੋਏ ਮੂੰਹ 'ਤੇ ਵੀ ਸੁਰਖੀ ਮੇਲਦੀ, ਪੌਣ ਦੀ ਗੋਲੀ ਅਨੇਕਾਂ ਬਦਲੀਆਂ ਦੀਆਂ ਚੁੰਨੀਆਂ ਬਾਹਾਂ 'ਚ ਟੰਗੀ ਟਹਿਲਦੀ। ਖਬਰ ਸ਼ਹਿਜ਼ਾਦੀ ਨੂੰ ਕਿਹੜੀ ਪਾਏਗੀ ਸੁਰਮਈ, ਕੋਈ ਸੁਨਹਿਰੀ ਜਾਂ ਗੁਲਾਬੀ, ਜੋਗੀਆ ਮਨ 'ਚ ਇੱਛਾ ਉੱਠਦੇ ਹੀ ਪਲ 'ਚ ਹਾਜ਼ਰ ਕਰਦੇ। ਸ਼ਾਮ ਆਪਣੇ ਆਸ਼ਕਾਂ ਦੇ ਸ਼ੌਕ ਨੂੰ ਸਿੱਖਣ ਲਈ ਕਦੇ ਗੂੜੀ ਸੁਰਮਈ ਚੁੰਨੀ ਦਾ ਘੁੰਘਟ ਕੱਢਦੀ, ਜਿਹਦੇ 'ਤੇ ਗੋਟਾ ਕਿਨਾਰੀ ਚਾਨਣੀ, ਕਦੇ ਮੂੰਹ ਪਤਲੀ ਜਿਹੀ ਚੁੰਨੀ ਹੈ ਅੱਧਾ ਕੱਜਦੀ, ਅੱਖ ਨੰਗੀ ਦੀ ਸ਼ਰਾਰਤ ਆਸ਼ਕਾਂ ਨੂੰ ਛੇੜਦੀ। ਵਾਹ ਦੀਆਂ ਬਾਹਾਂ 'ਤੇ ਟੰਗੀਆਂ ਚੁੰਨੀਆਂ ਦੇ ਰੰਗ ਟੂਣੇ ਹਾਰ ਆਥਣ ਅੱਖ ਦੇ ਫੋਰੇ 'ਚ ਦਿੰਦੀ ਹੈ ਵਟਾ। ਇੱਕ ਪਲ ਸਭੇ ਹੀ ਚੁੰਨੀਆਂ ਜੋਗੀਆ, ਦੂਸਰੇ ਪਲ ਸੁਰਮਈ, ਫਿਰ ਅੱਧੀਆਂ 'ਤੇ ਖਿੰਡਾ ਦਿੰਦੀ ਸੰਦੂਰ, ਫਿਰ ਅਚਾਨਕ ਅਣਗਿਣਤ ਚੀਰੇ ਜਿਹੇ ਪੌਣ ਬਿਟ ਬਿਟ ਦੇਖਦੀ। ਦੇਸ਼ ਮੇਰੇ ਦੇ ਤਲਾਅ ਨਦੀਆਂ ਸਰੋਵਰ ਛੰਭ ਸਭ ਕਰਦੇ ਇਸ਼ਾਰੇ, ਇਹਨੇ ਸਾਡੇ ਸ਼ੀਸ਼ਿਆਂ ਦੇ ਚਮਤਕਾਰੇ। ਅਸੀਂ ਨਾ ਹੋਈਏ ਤਾਂ ਇਹੀ ਸੰਧਿਆ, ਪਲ 'ਚ ਬੇਸ਼ਿੰਗਾਰ ਨਲ ਤੋਂ ਵਿਛੜੀ ਬੇਚੈਨ ਦਮਿਅੰਤੀ ਬਣੇ, ਰੰਗ ਖੋ ਜਾਵਣ ਇਹਦੇ। ਪਰ ਯੁਗਾਂ ਤੋਂ ਵਹਿ ਰਹੀ ਚਾਂਦੀ ਗਿਰਾਂ, ਯੋਜਨਾ ਲੰਮੇ ਸਵਰਗੀ ਸ਼ੀਸ਼ਿਆਂ ਦੇ ਹੁੰਦਿਆਂ, ਕਿੰਜ ਘੱਟ ਜਾਏਗਾ ਸੰਧਿਆ ਦਾ ਸ਼ਿੰਗਾਰ। ਔਰ ਆਖਰੀ ਸ਼ੇਰ ਹੈ ਕਿ ਸ਼ਾਮ ਸਾਵਣ ਦੀ, ਅਤੇ ਫਿਰ ਪੰਜਾਬ ਵਿੱਚ ਪਦਮਣੀ ਨਾ ਕੇ ਹਟੀ ਜੋ ਸ਼ੀਸ਼ ਮਹਿਲ ਅੰਦਰ ਕੋਈ, ਪਦਮਣੀ ਨਾ ਕੇ ਹਟੀ ਜੋ ਸ਼ੀਸ਼ ਮਹਿਲ ਅੰਦਰ ਕੋਈ। ਹੁਣ ਕੁਛ ਦੋਹੇ ਅਰਜ਼ ਕਰਦਾ ਕਿ ਸੁੰਦਰਤਾ ਨੂੰ ਮਾਨਣਾ ਕਦੇ ਨਾ ਖੁੰਝੀ ਯਾਰ, ਕਾਦਰ ਦੀ ਇਹ ਲੇਖਣੀ ਕਰ ਦਿੰਦੀ ਸਰਸ਼ਾਰ। ਔਰ ਸੁੰਦਰਤਾ ਦੀ ਭਾਲ ਵਿੱਚ ਘੁੰਮਿਆ ਬਹੁਤ ਸੰਸਾਰ, ਹਿਰਦੇ ਬੈਠੀ ਹੀ ਮਿਲੀ ਕਸਤੂਰੀ ਮਹਿਕਾਰ। ਔਰ ਅਰਜ਼ ਹੈ ਕਿ ਰਾਮ ਪਤੀ ਪਰਮੇਸ਼ਵਰ ਸੀਤਾ ਦਏ ਦੁਹਾਈ, ਰਾਵਣ ਮਾਰਨ ਦੇ ਲਈ ਮੈਂ ਕਿਉਂ ਦਾਤੇ ਲਾਈ। ਔਰ ਸ਼ਬਦ ਮੁਲਾਇਮ ਰੱਖ ਤੂੰ ਕਮਰ ਕਸੇ ਤਲਵਾਰ, ਰੇਸ਼ਮ ਬਣ ਮਿੱਤਰ ਲਈ ਜ਼ਾਲਮ ਲਈ ਕਟਾਰ। ਔਰ ਅਰਜ਼ ਹੈ ਕਿ ਮਰਿਆਦਾ ਇਨਸਾਨ ਲਈ ਪੱਧਰਾ ਕਰਦੀ ਰਾਹ, ਮਰਿਆਦਾ ਸੰਗਲ ਬਣੇ ਫਿਰ ਤੂੰ ਸਮਝ ਗੁਨਾਹ। ਥਲ ਵਿੱਚ ਛਾਂ ਹਰਿਆਵਲੀ ਬਖਸ਼ੇ ਪਾਕ ਹਵਾ, ਮਰਿਆਦਾ ਦੇ ਬਿਰਖ 'ਤੇ ਬੰਦੇ ਨਾ ਲਟਕਾ। ਔਰ ਕਾਤਲ ਕੁੱਤੇ ਕਿਲੇ 'ਚੋਂ ਤੋਰੇ ਕਈ ਹਜ਼ਾਰ, ਕੌਮੀ ਨੇਤਾ ਨਿਕਲਿਆ ਸਿਰਫ ਕਬੀਲੇਦਾਰ। ਅਰਜ਼ ਹੈ ਕਿ ਨਦੀ ਕਿਨਾਰੇ ਰੁਖੜਾ ਸ਼ਾਇਦ ਚੂਮੇ ਸਾਲ, ਜਾਂ ਕੱਲ੍ਹ ਨੂੰ ਹੀ ਡਿੱਗ ਪਏ ਨੀਰ ਲੈ ਤੁਰੇ ਨਾਲ। ਠੀਕ ਹੈ ਨਜ਼ਰ ਪਹੁੰਚ 'ਤੇ ਆਪਣੀ ਸੀਮਾ ਜਾਣ, ਜੋ ਕੁਝ ਤੇਰੇ ਕੋਲ ਹੈ ਅੱਜ ਤੂੰ ਉਸਨੂੰ ਮਾਣ। ਔਰ ਆਪੇ ਕਫਨੀ ਪਹਿਨ ਲੈ, ਸੌਖੀ ਕਰ ਲੈ ਜਾਨ, ਲੀਕਾਂ ਕੋਈ ਨਾ ਮਾਰ ਤੂੰ ਮਨ ਕਰ ਲੈ ਅਸਮਾਨ। ਡੰਗ ਦੀ ਰੋਟੀ ਖਾਏ ਕੇ ਗਾਉਂਦਾ ਫਿਰੇ ਫਕੀਰ, ਤਰਸ ਰਿਹਾ ਅਰਬਾਂ ਲਈ ਕਰੋੜਾਂ ਪਤੀ ਅਮੀਰ। ਔਰ ਹੋਰ ਰੰਗ ਹੈ ਕਿ ਚੌਧਰੀਆਂ ਲਈ ਸਜ ਗਏ ਸੁੰਦਰ ਮਹਾ ਸਟੋਰ, ਲੋਕਾਂ ਦੀ ਸਫ ਹੋਰ ਹੈ ਚੌਧਰੀਆਂ ਦੀ ਹੋਰ। ਭੁੱਖ ਭਲੀ ਨਾ ਨਗਨ ਤਨ, ਨਾ ਸੋਚਣ 'ਤੇ ਰੋਕ, ਰੁੱਝੇ ਹੱਥ ਆਜ਼ਾਦ ਮਨ ਪਾਉਂਦੇ ਗਾਉਂਦੇ ਲੋਕ। ਔਰ ਟੱਬਰ ਭੁੱਖਾ ਰੱਖ ਕੇ ਕਰ ਨਾ ਕੋਈ ਦਾਨ, ਬੱਚੇ ਪਤਨੀ ਦੇਵਤੇ ਮਾਪੇ ਹਨ ਭਗਵਾਨ। ਔਰ ਸੁੱਕਾ ਟੁੱਕਰ ਖਾਏ ਕੇ ਕੁੱਤੇ ਬਸ ਨਾ ਕਾਮ, ਕੂੜੇ ਖਾ ਸਾਧੂ ਜਤੀ ਰਾਮ ਜਪੋ ਜੀ ਰਾਮ। ਸਿਰਦੀ ਮੰਨਦੇ ਤੂੰ ਸਦਾ, ਮਾੜੀ ਨਹੀਂ ਇਹ ਗੱਲ। ਜਿੱਧਰ ਨੂੰ ਦਿਲ ਤੋੜਦਾ ਕਦੇ ਤਾਂ ਉੱਧਰ ਚੱਲ। ਸੇਵਾ ਕਰਦਾ ਮੰਦਰੀ, ਕਰ ਪਤਨੀ ਬਿਮਾਰ, ਸੰਗਤ ਨੂੰ ਪੱਖਾ ਕਰੇ ਕੱਲੀ ਤਪਦੀ ਨਾਰ। ਔਰ ਹੋਰ ਰੰਗ ਹੈ ਕਿ ਅੱਧ ਖੜ ਗਿਆ ਵਿਲਾਇਤੋਂ, ਵਰ ਲਈ ਕੰਜ ਕੁਆਰ, ਹੁਣ ਰਾਤੀ ਸੌਂਦਾ ਨਹੀਂ ਬਣਿਆ ਚੌਕੀਦਾਰ। ਕੁੜੀ ਮੁੜੀ ਕੈਨੇਡਿਓਂ ਤੁੱਪ ਗਈ ਪੰਜਾਬ, ਹਾਣੀ ਵਰਕੇ ਆ ਗਈ ਚੱਲੀ ਜਾਏ ਨਤਾਬ। ਬਚਪਨ ਪੇਕੇ ਖੇਡਿਆ ਸ਼ੌ ਦੀ ਸੇਜ ਦੁਪਹਿਰ, ਸਾਂਝ ਪਰਦੇਸ਼ ਇਕੱਲੜੀ ਦੇਖ ਸਮੇਂ ਦਾ ਕਹਿਰ। ਔਰ ਅਫਸਰ ਹਾਕਾ ਮਾਰਦਾ ਬਹੁਤ ਘਰਾਂ 'ਤੇ ਆਉਣ, ਵਿਰਲੇ ਬੂਹਾ ਖੋਲਦੇ ਉਸਦੀ ਆਵਾਜ਼ ਪਛਾਣ। ਕਾਲੀ ਨਾਮ ਹੈ ਕਾਲ ਦਾ, ਜਿਉਂ ਨਾ ਵਾਂਗ ਕਮਾਨ, ਗਿਣਵੇਂ ਮਣਕੇ ਕੋਲ ਨੇ ਮਾਲਾ ਕਰ ਲੈ ਜਾਨ। ਜੋ ਮਿਲਿਆ ਹੈ ਭੋਗ ਲੈ, ਚੰਗੇ ਦੀ ਕਰ ਆਸ, ਕਰ ਤੂੰ ਯਤਨ ਪਹੁੰਚ ਲਈ ਮਾਣ ਜੋ ਤੇਰੇ ਪਾਸ। ਔਰ ਕੋਰਾ ਕਾਗਜ਼ ਜਨਮਿਆ ਆਪਣੀ ਕੋਈ ਨਾ ਬਾਤ, ਜਗ ਦੀਆਂ ਬਾਤਾਂ ਪਾਉਂਦਿਆਂ ਡੂੰਘੀ ਕੀਤੀ ਰਾਤ। ਅਰਜ਼ ਕਿ ਲੱਗਦਾ ਇੱਕ ਸੱਖਣ ਭਰੇ ਜੀਵਨ ਹੋਏ ਬਹਾਰ, ਜਦ ਉਹ ਸੱਖਣ ਭਰ ਗਈ ਸੱਖਣ ਹੋਰ ਹਜ਼ਾਰ। ਰੋਂਦੀ ਜੰਮੀ ਰੋਂਦਿਆਂ ਕੱਢੀ ਘਰੋਂ ਨਿਕਾਹ, ਥੋੜ੍ਹਾ ਮੋਹ ਨਫ਼ਰਤ ਘਣੀ ਹੋਈ ਜੂਨ ਤਬਾਹ। ਔਰ ਬਚੀ ਕਰੋਧੀ ਪੀੜ ਤੋਂ ਸੋਚਹੀਨ ਹੈ ਖੇਲ, ਚਾਰ ਸਿਆਣੇ ਬਹੁਤ ਨੇ ਭਲਾ ਉਹਨਾਂ ਦਾ ਮੇਲ। ਸ਼ਕਲੋਂ ਬੰਦਾ ਹੈਨ ਪਰ ਡੰਗਰ ਜਿਹੇ ਸਵਾਦ, ਕਿੰਨਾ ਚਾਰਾ ਖਾ ਗਿਆ ਇੱਕ ਲਾਲੂ ਪ੍ਰਸ਼ਾਦ। ਔਰ ਦਗਾ ਕਰੋ ਖੱਟੀ ਲਈ ਖੇਡਣ ਦੀ ਨਹੀਂ ਲੋੜ, ਟੀਮ ਹਰਾ ਕੇ ਆਪਣੀ ਖੱਟੋ 60 ਕਰੋੜ। ਆਪਣਾ ਮੂੰਹ ਮੈਲਾ ਕਰੇ ਰਾਤ ਸੁਣੇ ਨਾ ਗਾਲ, ਜੇ ਕੁਝ ਨੇਰ ਘਟਾਉਣਾ ਤਾਂ ਇੱਕ ਦੀਵਾ ਬਾਲ। ਚਿਰ ਹੋਇਆ ਮਰ ਮੁੱਕਿਆ ਨਾਤੇ ਦਾ ਆਧਾਰ, ਲੋਕਾਂ ਚਾਰੀ ਜੀ ਰਹੇ ਮਰੇ ਹਜ਼ਾਰਾਂ ਬਾਰ। ਆਪ ਖਰੀਦੀ ਮੂਰਤੀ ਜਦ ਮੈਂ ਗਿਆ ਬਾਜ਼ਾਰ, ਮੰਗ ਮੁਰਾਦਾਂ ਉਸ ਤੋਂ ਹੋਇਆ ਬਹੁਤ ਖੁਆਰ। ਔਰ ਸਾਹ ਬੀਤੇ ਸੱਜਣ ਗਏ ਪਰਛਾਵੇਂ ਭਰਮਾਉਣ, ਮੇਰੇ ਮਨ ਦੀਆਂ ਉਲਝਣਾਂ ਸੁਪਨੇ ਬਣ ਬਣ ਆਉਣ। ਲੋਕਾਂ ਨੂੰ ਲੁੱਟਣ ਲਈ ਨਵੀਂ ਖੇਡ ਦੈ ਚਾਲ, ਖਾਏ ਰੋਜ਼ ਹਰਾਮ ਦੀ ਇੱਕ ਦਿਨ ਹੋਏ ਹਲਾਲ। ਅਰਜ਼ ਕਿ ਸੱਚੇ ਪੈਰੀਂ ਬੇੜੀਆਂ, ਲੋਕ ਨਾ ਬੇਆਰਾਮ, ਤਾਂ ਫਿਰ ਜਾਬਰ ਆਏਗਾ ਬਦਲ ਬਦਲ ਕੇ ਨਾਮ। ਉਮਤ ਜਦੋਂ ਗਰੀਬੜੀ ਕੋਈ ਨਾ ਬਣੇ ਮਸੰਦ, ਸ਼ਾਹ ਬਖਸ਼ੀ ਜਾਗੀਰ ਜਦ ਲੜ ਪਏ ਭਾਈ ਬੰਦ। ਬਿਨਾਂ ਯਤਨ ਆਦਰ ਮਿਲੇ ਭਲਾ ਉਹ ਸਨਮਾਨ, ਬਿਰਥਾ ਕਲਗੀ ਮਾਂਗਵੀ ਸੋਨਾ ਖਾਕ ਸਮਾਨ। ਔਰ ਦੋ ਬੋਲਾਂ ਵਿੱਚ ਮੁੱਕਦੀ ਉਮਰਾਂ ਲੰਮੀ ਗੱਲ, ਗੁਰੂਆ ਦੋਹਾਂ ਵਾਲਿਆ ਹੁਣ ਤੂੰ ਅੱਗੇ ਚੱਲ। ਔਰ ਆਖਰੀ ਦੁਹਾਰ ਕਰਦਾ ਕਿ ਸਿਆਂ ਸਿਆਲੀ ਸੋਹਣੀਆਂ ਐ, ਪਰ ਇੱਕੋ ਹੀਰ ਦੋਹੇ ਸਿਰਜਣ ਸੈਂਕੜੇ ਇੱਕੋ ਭਗਤ ਕਬੀਰ। ਕਵਿਤਾ ਹੈ ਨਦੀ ਦਾ ਨਾਦ। ਸੁਣ ਪਹਾੜੀ ਨਦੀ ਵਾਲਾ ਨਾਦ ਸੁਣ, ਇਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ, ਨੱਸਦੀ ਹੈ ਇਹ ਮਸ਼ੀਨੀ ਯੁੱਗ ਦੇ ਮਨੁੱਖ ਵਾਂਗੂ, ਪਰ ਇਹਦੇ ਵਿੱਚ ਕੋਝ ਖਾਤਰ ਥਾਂ ਨਹੀਂ ਹੈ। ਪੱਥਰਾਂ ਦੀਆਂ ਨੁੱਕਰਾਂ 'ਤੇ ਪੈਰ ਇਸਦੇ, ਤਿੱਖੀਆਂ ਨੋਕਾਂ ਬਣਨ ਗੋਲਾਈਆਂ। ਸੁਣੇ ਦਾ ਸੰਗੀਤ ਹੋ ਅੰਤਰ ਧਿਆਨ, ਜਲ ਤਰੰਗ ਲੱਖਾਂ ਇਹਦੇ ਅੰਦਰ ਲੁਕੇ, ਅਤੇ ਦਮਾਮਾ ਜੰਗਦਾ। ਇਸ ਵਿੱਚ ਮਹਿਬੂਬ ਦੇ ਇਕਰਾਰ ਦੀ ਆਵਾਜ਼ ਹੈ, ਬੇਕਰਾਰੀ ਹੈ ਕਿਸੇ ਆਸ਼ਿਕ ਜਿਹੀ। ਇਸ ਦੇ ਕੰਢੇ ਠਰੀ ਭਿੱਜੀ ਕੁਆਰੀ ਮਹਿਕ ਹੈ, ਛੇੜਦੀ ਜੋ ਚੁਣਚੁਣੀ ਜਿਹਦਾ ਆਪਣਾ ਨਿੱਘ ਹੈ। ਰੂਪ ਜਲ ਤਾਰਾ ਦਾ ਪੱਥਰਾਂ ਨਾਲ ਮੱਥਾ ਲਾ ਰਿਹਾ, ਇਸ ਵਿੱਚ ਲੜਦੀ ਸ਼ਿਕਾਇਤੀ ਨਾਰ ਵਾਲਾ ਸ਼ੋਰ ਹੈ। ਔਰ ਆਖਰੀ ਬੰਦ ਹੈ ਕਿ ਬੈਠ ਦੋ ਪਲ ਜ਼ਿੰਦਗੀ ਦੀ ਇਸ ਸਤਰੰਗੀ ਦੇ ਕੋਲੇ, ਸ਼ਹਿਰ ਦੇ ਧੂੰਏ ਅਤੇ ਪੀੜਾਂ ਵਿੱਚ ਕੀ ਤਰਿਆ ਪਿਆ, ਸ਼ਹਿਰ ਦੇ ਧੂੰਏ ਅਤੇ ਪੀੜਾਂ ਵਿੱਚ ਕੀ ਤਰਿਆ ਪਿਆ। ਕਵਿਤਾ ਹੈ ਪਹਿਚਾਣ। ਮੈਂ ਇਸ ਜੰਗ ਵਿੱਚ ਮਰਨ ਵਾਲੇ ਸਿਪਾਹੀਆਂ 'ਚੋਂ ਹਾਂ ਆਖਰੀ, ਉਹ ਮੇਰੇ ਦੁਸ਼ਮਣਾਂ ਉਹ ਮੇਰੇ ਦੋਸਤਾਂ ਸੀ, ਜਦੋਂ ਲਾਮ ਦੀ ਬਸ ਅਖੀਰੀ ਘੜੀ, ਕਾਹਤੋਂ ਖੰਜਰ ਤੇਰੀ ਐਨ ਉਦੋਂ ਮੇਰੇ ਢਿੱਡ ਵਿੱਚ ਲੈ ਗਈ। ਦੇਖ ਲਈ ਕੱਲ੍ਹ ਨੂੰ ਇਹੀ ਰਹਿਬਰ ਤੇਰੇ ਅਤੇ ਰਹਿਬਰ ਮੇਰੇ, ਤੇਰੇ ਸੈਨਾਪਤੀ ਮੇਰੇ ਸੈਨਾਪਤੀ ਆਹਮਣੇ ਸਾਹਮਣੇ ਬੈਠ ਕੇ ਛਲਕਦੇ ਜਾਮ ਟਕਰਾਉਣਗੇ। ਦੇਖ ਇੱਕ ਦੂਸਰੇ ਨੂੰ ਉਹ ਮੁਸਕਾਉਣਗੇ, ਰੱਤ ਸਾਡੀ ਚ ਸਿੰਜੀ ਤਰਤ ਵਾਲੀਆਂ ਵੰਡੀਆਂ ਪਾਉਣਗੇ। ਮੈਂ ਤਾਂ ਹੁਣ ਦੋ ਘੜੀ ਦਾ ਹੀ ਮਹਿਮਾਨ ਹਾਂ। ਦੇਖ ਹੇਠਾਂ ਕਿਤੇ ਪੈਰ ਆਪਣਾ ਤੂੰ ਆਪਣੀ ਵਿਛਾਈ ਸੁਰੰਗ 'ਤੇ ਹੀ ਨਾ ਤਰ ਲਈਂ, ਕਿਉਂਕਿ ਬਾਰੂਦ ਨੂੰ ਕੋਈ ਆਪਣੇ ਪਰਾਏ ਦੀ ਪਹਿਚਾਣ ਨਹੀਂ। ਮੈਂ ਇਸ ਜੰਗ ਵਿੱਚ ਮਰਨ ਵਾਲੇ ਸਿਪਾਹੀਆਂ 'ਚੋਂ ਹਾਂ ਆਖਰੀ, ਉਹ ਮੇਰੇ ਦੁਸ਼ਮਣਾਂ ਉਹ ਮੇਰੇ ਦੋਸਤਾਂ। ਨਜ਼ਮ ਹੈ ਇਹ ਕਿਹੇ ਹੀ ਇਮਾਨ ਵਾਲਿਆਂ ਦੀ ਬਸਤੀ ਹੈ, ਇਹ ਕਿਹੇ ਹੀ ਇਮਾਨ ਵਾਲਿਆਂ ਦੀ ਬਸਤੀ ਹੈ, ਹਰ ਕੋਈ ਦੂਜੇ ਨੂੰ ਕਾਫਿਰ ਆਖ ਰਿਹਾ ਹੈ। ਗੱਦੀਦਾਰਾਂ ਜਦੋਂ ਜਹਾਦੀ ਨਾਰਾ ਲਾਇਆ, ਮੈਂ ਹਰ ਵਾਰੀ ਉਹਨਾਂ ਖਾਤਰ ਲਹੂ ਵਹਾਇਆ। ਮੈਂ ਜਦ ਰਣ ਵਿੱਚ ਫੱਟੜ ਅੱਧ ਬੇਹੋਸ਼ੀ ਅੰਦਰ ਹੂੰਗਾ ਮਾਰਾਂ, ਨਾਰੇਬਾਜ਼ ਆਪਣੇ ਮਹਿਲੀ ਨੱਚਦੇ ਅੰਗਾਂ ਦੀ ਥਰਕਣ 'ਤੇ ਨਸ਼ੇ 'ਚ ਡੁੱਬੀਆਂ ਕਾਮੀ ਅੱਖਾਂ ਫੇਰਨ, ਲਹੂ ਮੇਰੇ ਦਾ ਦਾਨ ਮੰਗਦਾ ਨਾਰਾ ਉੱਭਰੇ, ਕਦੇ ਧਰਮ ਦੇ ਖੂੰਜੇ ਵਿੱਚੋਂ ਕਦੇ ਕੌਮ ਦੀ ਝੋਲੀ ਵਿੱਚੋਂ, ਨਸਲੀ ਸਾਏ ਨਾਲ ਲਿਬੜਿਆ ਰੰਗ ਜਾਤ ਦੀ ਬੋਲੀ ਵਿੱਚੋਂ, ਮੇਰੇ ਪੱਲੇ ਲਾਂਬੂ ਪਾ ਕੇ ਸੋਨੇ ਦੇ ਮੋਹਰਾਂ ਦੀ ਪਿੱਠ 'ਤੇ ਬਣੇ ਤਖ਼ਤ 'ਤੇ ਡੇਰਾ ਲਾਉਂਦਾ, ਫੇਰ ਮੇਰੇ 'ਤੇ ਹੁਕਮ ਚਲਾਉਂਦਾ। ਰਣ ਖੇਤਰ ਵਿੱਚ ਦੂਜੇ ਪਾਸੇ ਲੜਦੇ ਯੋਧੇ ਮੇਰੇ ਮਿੱਤਰਾਂ ਜਿਉਂ ਹੀ ਜਾਨਾਂ ਹੂਲਣ, ਦੋਵੇਂ ਸੈਨਾਪਤੀ ਆਪਣੇ ਝੰਡਿਆਂ ਵੱਲ ਤਲਵਾਰ ਉਠਾ ਕੇ ਆਪ ਹਿਫਾਜ਼ਤ ਭਰੀ ਪਨਾਹ 'ਚੋਂ ਲੀਕ ਜਾਣ ਦੀ ਪਾਰ ਕਰਨ ਖਾਤਰ ਸਾਨੂੰ ਲਲਕਾਰਨ, ਦੋਵੇਂ ਪਾਸੇ ਸਾਡੀ ਰੱਤ ਮੁੱਕਣ ਤੋਂ ਪਿੱਛੋਂ ਮਹਿਕੇ ਦਰਬਾਰਾਂ ਦੀ ਸ਼ਾਨ 'ਚ ਬਹਿ ਕੇ ਮੋਮਨ ਪੰਡਿਤ ਜਾਮ ਵਟਾਉਂਦੇ, ਅਜ਼ਲੀ ਮਿੱਤਰਤਾ ਦੀਆਂ ਸੌਹਾਂ ਖਾਂਦੇ, ਇੱਕ ਦੂਜੇ ਨੂੰ ਸੀਨੇ ਲਾਉਂਦੇ, ਦੋਵੇਂ ਸਾਡੇ ਕੋਲੋਂ ਕਰ ਉਗਰਾਉਂਦੇ, ਮੂਰਖ ਦੋਹਾਂ ਦੀ ਝੋਲੀ ਵਿੱਚ ਮੋਹਰਾਂ ਪਾਉਂਦੇ, ਸਾਡੇ ਡੂੰਘੇ ਜ਼ਖਮ ਜਦੋਂ ਅੰਗੂਰੇ ਜਾਂਦੇ, ਚੱਲੇ ਆਪਣੇ ਦਾਗਾਂ ਦੇ ਤਮਗੇ ਲਟਕਾਉਂਦੇ, ਮਾਇਆ ਮਿਲਖ ਰੂਪ ਜੈ ਜੈ ਦੇ ਲੋਭੀ ਨਵੇਂ ਬਹਾਨੇ ਨਾਰਾ ਲਾਉਂਦੇ, ਕੋਈ ਰਤਾ ਅਕਲ ਦੀ ਆਖੇ ਉਸ 'ਤੇ ਕਾਫਿਰ ਦੀ ਪਰਚੀ ਚਿਪਕਾਉਂਦੇ, ਅਗਲੇ ਰਣ ਲਈ ਚਾਲੇ ਪਾਉਂਦੇ, ਬੇਲੋੜਾ ਕਤਲਾਮ ਅਤੇ ਝੂਠੇ ਨਾਰੇ ਦਾ ਚੱਕਰ ਜੀਵਨ ਦੇ ਸਿਰ ਪਾਏ ਖਾਕ ਰਿਹਾ ਹੈ। ਇਹ ਕਿਹੇ ਹੀ ਇਮਾਨ ਵਾਲਿਆਂ ਦੀ ਬਸਤੀ ਹੈ, ਹਰ ਕੋਈ ਦੂਜੇ ਨੂੰ ਕਾਫਿਰ ਆਖ ਰਿਹਾ ਹੈ। ਨਜ਼ਮ ਹੈ ਸੱਚ ਕੋਈ ਵੀ ਨਹੀਂ ਹੈ ਆਖਰੀ, ਗੱਲ ਤਾਂ ਤੁਰਦੀ ਹੀ ਹੈ ਵਿਸ਼ਵਾਸ ਤੋਂ, ਉਸ 'ਤੇ ਆ ਕੇ ਨਹੀਂ ਹੈ ਮੁੱਕਦੀ। ਸੱਚ ਕੋਈ ਵੀ ਨਹੀਂ ਹੈ ਆਖਰੀ, ਸੱਚ ਦਾ ਕੋਰਾ ਰਟਣ ਹੀ ਤਾਂ ਕੋਈ ਮੰਜ਼ਿਲ ਨਹੀਂ, ਰਾਹ ਦੀ ਕੇਵਲ ਕਥਾ ਕਿਧਰੇ ਨਹੀਂ ਅਪਣਾਉਂਦੀ। ਅਮਲ ਦਾ ਪੈਂਡਾ ਮੁਕਾਹੀ ਦਰਦਾ ਹੈ ਲੱਭਦਾ, ਕੋਈ ਤੇਜ਼ਾਬੀ ਸੁਰਾਂ ਖੇਤੀ ਛਿੜਕਦਾ, ਬੀਜ ਪਾਇਆ ਮਗਰ ਹੈ ਅਗਿਆਰ ਦਾ, ਕਿਸੇ ਲਈ ਲਾਸ਼ਾਂ ਦੇ ਲੱਗੇ ਨੇ ਅੰਬਾਰ, ਚਾਰ ਪਾਸੇ ਹੀ ਲਹੂ ਰਹਿਰਾਉਂਦਾ, ਕੁੱਖ ਵੀ ਰੋਂਦੀ ਪਈ ਹੈ, ਮਾਂਗ ਹਿੱਕ 'ਤੇ ਅੱਖ ਵੀ ਰੋਂਦੀ ਪਈ ਹੈ, ਆਦਮੀ ਓਲੇ 'ਚ ਅਥਰੂ ਪੂੰਝਦਾ, ਰਾਤ ਦਿਨ ਹਿੱਕੜੀ 'ਚ ਹੋਕੇ ਮੇਲਦੇ, ਨਾਗ ਕਾਲੇ ਹਨ ਪਲੋ ਪਲ ਡੰਗਦੇ, ਵਿਓ ਇਹਨਾਂ ਦੀ ਤੋਂ ਕੋਈ ਬਚਿਆ ਨਹੀਂ। ਆਦਮੀ ਅੰਬਰ ਦੇ ਵੱਲ ਹੈ ਕੂਰਦਾ, ਸੌਣ ਦੇ ਬੱਦਲ ਨੂੰ ਜਿੱਥੇ ਅੱਗ ਲੱਗੀ, ਜਿਹਦੇ 'ਚੋਂ ਕੇਵਲ ਲਹੂ ਹੀ ਬਰਸਦਾ। ਆਦਮੀ ਅੰਬਰ ਨੂੰ ਮੁੜ ਮੁੜ ਪੁੱਛਦਾ ਆਪਣਾ ਕਸੂਰ, ਕੋਈ ਵੀ ਉੱਤਰ ਨਹੀਂ ਹੈ ਬੌੜਦਾ। ਆਦਮੀ ਆਪਣੇ ਹੀ ਅੰਦਰ ਚਾਕਦਾ, ਲਹੂ ਭਿੱਜੇ ਪ੍ਰਸ਼ਨ ਦਾ ਮਿਲਦਾ ਜਵਾਬ, ਗੱਲ ਤਾਂ ਤੁਰਦੀ ਹੀ ਹੈ ਵਿਸ਼ਵਾਸ ਤੋਂ, ਉਸ 'ਤੇ ਆ ਕੇ ਨਹੀਂ ਹੈ ਮੁੱਕਦੀ। ਸੱਚ ਕੋਈ ਵੀ ਨਹੀਂ ਹੈ ਆਖਰੀ, ਸੱਚ ਤਾਂ ਰਾਹ ਹੈ ਕੋਈ ਮੰਜ਼ਿਲ ਨਹੀਂ, ਤੇਰੀ ਮੰਜ਼ਿਲ ਤਾਂ ਹੈ ਰੋਸ਼ਨ ਜ਼ਿੰਦਗੀ। ਔਰ ਆਖਰੀ ਬੰਦ ਹੈ, ਪੂੰਝ ਅਥਰੂ ਆਦਮੀ ਖੇਤ ਮੁੜ ਬੀਜਣ ਲਈ ਹੈ ਤੁਰ ਪਿਆ, ਇਸਤਰੀ ਹੋਕੇ ਅਤੇ ਹੰਝੂ ਰੋਕਦੀ, ਅੱਗ ਚੁੱਲ੍ਹੇ ਵਿੱਚ ਬਾਲਣ ਬਹਿ ਗਈ, ਗੱਲ ਤਾਂ ਤੁਰਦੀ ਹੀ ਹੈ ਵਿਸ਼ਵਾਸ ਤੋਂ, ਉਸ 'ਤੇ ਆ ਕੇ ਨਹੀਂ ਹੈ ਮੁੱਕਦੀ, ਸੱਚ ਕੋਈ ਵੀ ਨਹੀਂ ਹੈ ਆਖਰੀ। ਨਜ਼ਮ ਹੈ ਕਲਪਨਾ, ਸ਼ੇਰ ਹੈ ਆਦਰਸ਼ ਖੁਸ਼ਬੂ ਦੀ ਕਹਾਣੀ, ਪਿਆਰ ਦੇ ਬ੍ਰਹਿਮੰਡ ਦੀ ਸਿਖਰੇ ਉਡਾਰੀ ਮਾਰ ਕੇ ਦਿਲ ਦਾ ਸਾਗਰ ਮਾਪਦਾ, ਜ਼ਿੰਦਗੀ ਆਦਰਸ਼ ਤੀਕਰ ਕਦੋਂ ਅੱਪੜੀ। ਖਾਕ 'ਤੇ ਖੁਸ਼ਬੂ ਵਿਚਾਲੇ ਪੰਧ ਲੰਮਾ, ਕੰਢਿਆਂ ਦੀ ਨੋਕ ਤੁਲ ਕੇ ਜਦੋਂ ਕੋਈ ਫੁੱਲ ਤਾਈਂ ਪਹੁੰਚਦਾ, ਮਹਿਕ ਉਦੋਂ ਤੱਕ ਨਵੇਂ ਆਕਾਸ਼ ਛੋਹ ਲੈਂਦੀ ਸਦਾ। ਦਾਨ ਬੋਲਾਂ ਦਾ ਮਿਲੇ ਜਜ਼ਬਾਤ ਨੂੰ, ਮਾਣ ਸਕਦਾ ਜਾਂ ਕੋਈ ਸ਼ੇਰੋਂ ਉਰਾਂ ਕਵੀ ਮਨ ਦੀ ਕਲਪਨਾ। ਰੰਗ ਉਹ ਬਖਸ਼ੇ ਅਨੇਕਾਂ ਰੂਪ ਨੂੰ ਹਨ, ਜਿਨ੍ਹਾਂ ਦਾ ਸੁਪਨਾ ਲਿਆ ਨਾ ਉਸਨੇ, ਕਰਾ ਮਾਤਾ ਕਲਪਨਾ ਦਾ ਹੈ ਸੁਭਾਅ, ਇਸ ਨੂੰ ਅਣਹੋਣੀਆਂ ਦਾ ਹੈ ਨਸ਼ਾ। ਮੁਸਕੁਰਾਉਂਦੇ ਫੁੱਲ ਹਰ ਇੱਕ ਰਾਹ 'ਤੇ ਹਨ, ਸਭੇ ਜੰਗਲਾਂ ਵਿੱਚ ਸਿੱਲੀ ਮਹਿਕ ਹੈ, ਕੋਈ ਪਗਡੰਡੀ ਨਹੀਂ ਮੰਜ਼ਿਲ ਦੀ ਜ਼ਾਮਨ ਬਣ ਸਕੀ। ਕਲਪਨਾ ਦੀ ਇੱਕ ਉਡਾਰੀ ਹੀ ਤਾਂ ਹੈ ਆਦਰਸ਼ ਵੀ, ਉਸ ਤੋਂ ਅਗਲੀ ਉਡਾਰੀ ਦਾ ਪੜਾਅ ਵੀ ਕਿਵੇਂ ਮੰਜ਼ਿਲ ਮੰਨੀਏ। ਔਰ ਆਖਰੀ ਬੰਦ ਹੈ ਕਿ ਕਲਪਨਾ ਨੀਲਾਂਬਰ ਹੈ ਇੱਕ ਕਥਾ, ਇਸ ਨੂੰ ਅਣਹੋਣੀਆਂ ਦਾ ਹੈ ਨਸ਼ਾ, ਕਰਾ ਮਾਤਾ ਇਸ ਦਾ ਅਗਲੀ ਸੁਭਾਅ। ਸ਼ੇਰ ਹੈ ਆਦਰਸ਼ ਖੁਸ਼ਬੂ ਦੀ ਕਹਾਣੀ, ਕਵਿਤਾ ਹੈ ਕੁਰਖੇਤਰ। ਲੋ ਦੇ ਆਸ਼ਿਕ ਮਿੱਤਰੋ, ਤੁੰਦ ਚੀਰੋ ਤਰ ਤਾਂ ਵਿਸ਼ਵਾਸ ਦੀ, ਇਸ਼ਟ ਦੇ ਟੂਣੇ 'ਚ ਭਾਵੇਂ ਸ਼ਾਂਤੀ ਕ੍ਰਾਂਤੀ ਕਲਿਆਣ ਹੈ। ਅੱਜ ਸੈਨਾ ਵਿੱਚ ਹਲਚਲ ਹੈ ਬੜੀ, ਹਰ ਕੋਈ ਸੈਨਾਪਤੀ ਕੋਈ ਵੀ ਸੈਨਿਕ ਨਹੀਂ। ਇਸ ਕੁਰਖੇਤਰ 'ਚ ਤੇਗਾਂ ਦੀ ਜਗ੍ਹਾ ਸਵਰਨ ਮੋਹਰਾਂ ਦੀ ਬੜੀ ਖਣਕਾਰ ਹੈ। ਔਰ ਆਖਰੀ ਬੰਦ ਹੈ ਕਿ ਅੱਜ ਹਰ ਪਾਂਡੋ ਦੇ ਬੁੱਲੀ ਸਿਰਫ ਮੈਂ ਦਾ ਜ਼ਿਕਰ ਹੈ, ਹਰ ਕਿਸੇ ਨੂੰ ਮੁਕਟ ਆਪਣੇ ਦੀ ਚਮਕ ਦਾ ਫਿਕਰ ਹੈ, ਕੋਈ ਵੀ ਨਹੀਂ ਸਾਰਥੀ ਕੋਈ ਵੀ ਨਹੀਂ ਸਾਰਥੀ। ਲੋ ਦੇ ਆਸ਼ਕ ਮਿੱਤਰੋ, ਤੁੰਦ ਚੀਰੋ ਤਰਤਾ ਵਿਸ਼ਵਾਸ ਦੀ, ਕਵਿਤਾ ਹੈ ਕੰਚਨੇ। ਯੁਗਾਂ ਤੋਂ ਸੁਣਦੇ ਰਹੇ ਪ੍ਰਤੱਖ ਨੂੰ ਪ੍ਰਮਾਣ ਕੀ, ਪਰ ਸੱਚ ਸਾਰੇ ਸ਼ੱਕ ਦੇ ਹੀ ਆਸਰੇ ਨੇ ਉਗੜੇ। ਚੰਨ ਸੂਰਜ ਦਾ ਉਦੇ ਅਤੇ ਅਸ ਦੋਵੇਂ ਝੂਠ ਨੇ, ਆਦਮੀ ਦੇ ਸਿਰ 'ਤੇ ਨੀਲੀ ਛੱਤ ਅੰਬਰ ਹੈ ਨਿਗਾਹਾਂ ਦਾ ਫਰੇਬ, ਇਹ ਸਿਤਾਰੇ ਟਿਮਟਮਾਂਦੇ ਚਾਨਣੇ ਕਿਣਕੇ ਜਿਹੇ ਹਨ, ਕਰੋੜਾਂ ਧਰਤੀਆਂ ਦੇ ਇਕੱਠ ਕੋਲੋਂ ਵੀ ਬੜੇ। ਫੁੱਲ ਰੋਂਦੇ ਹੈਨ ਪੱਥਰ ਤੜਪਦੇ, ਹੋ ਸਕੇ ਪਾਣੀ 'ਚ ਵੀ ਵਿਕਰਾਲ ਅਗਨੀ ਦਾ ਸਰੂਪ। ਉੱਪਰੋਂ ਮਨੁੱਖ ਦੇ ਹੱਕਾਂ ਦਾ ਕੋਈ ਟੰਡੋਰਚੀ, ਅੰਦਰੋਂ ਹਿਟਲਰ ਕਰੂਪ। ਚੰਨ ਉੱਤੇ ਘੁੰਮ ਆਇਆ ਆਦਮੀ, ਲੀਕ ਦੇਸ਼ਾਂ ਦੀ ਅਜੇ ਨਹੀਂ ਟੱਪਿਆ। ਰਾਜਨੀਤੀ ਧਰਮ ਅਤੇ ਤਹਿਜ਼ੀਬ ਸਾਡੇ ਯੁੱਗ ਦੀ, ਕੰਚਨੀ ਦੀ ਮੁਸਕਣੀ। ਵਿਕਣ ਵਾਲੀ ਸ਼ੈ 'ਚ ਕਿੱਥੇ ਹੈ ਵਫਾ, ਵਿਕਣ ਵਾਲੀ ਸ਼ੈ 'ਚ ਕਿੱਥੇ ਹੈ ਵਫਾ, ਕਵਿਤਾ ਹੈ ਅਣਛੋਹੇ ਜੰਗਲ ਵਿੱਚ ਘੁੰਮੀਏ। ਜੋ ਕੁਝ ਨਿਤ ਦੁਹਰਾਇਆ ਜਾਂਦਾ, ਆਦਤ ਦੀ ਬੇਹੋਸ਼ੀ ਹੈ ਉਹ। ਜਾਂ ਬੇਹੋਸ਼ੀ ਦੀ ਆਦਤ ਹੈ। ਆਦਤ ਵਿੱਚ ਨਾ ਮਹਾਂਗੀਤ, ਨਾ ਚਕਾ ਚੌਂਦ ਚਾਨਣ ਸੁੰਦਰਤਾ, ਨਾ ਹੀ ਸਵਰਗਾਨੰਦੀ। ਇਹ ਤਾਂ ਨੀਂਦਰ ਵਿੱਚ ਤੁਰਨਾ ਹੈ, ਇਹ ਸੁਪਨਾ ਤਾਂ ਬੇਅਰਥਾ ਹੈ। ਕਦੇ ਕਦੇ ਤਾਂ ਆਪਣੇ ਜਾਂ ਮਹਿਬੂਬ ਦੇ ਚੂੰਡੀ ਵੱਢੀਏ, ਕਦੇ ਕਦੇ ਤਾਂ ਅੱਖਾਂ ਖੋਲ੍ਹ ਕੇ ਤੁਰੀਏ, ਅਣਛੋਹੇ ਜੰਗਲ ਵਿੱਚ ਘੁੰਮੀਏ। ਅਣਮਾਣੇ ਕੁਆਰੇ ਫੁੱਲਾਂ ਦੀ ਮਹਿਕ ਅਚਾਨਕ ਸ਼ਾਇਦ ਸਾਡੇ ਰਾਹੀਂ ਪਸਰੇ। ਚੋਰੀ ਦਾ ਚੁੰਮਣ, ਗਲਵੱਕੜੀ, ਸੁੱਚੇ ਨਾਰੇ ਦੀ ਕਿਲਕਾਰੀ, ਵੈਰੀ ਮਿੱਤਰ ਪੀੜ ਤੁਹਾਡੇ ਪਿੱਛੇ ਲਾ ਸਕਦੀ ਹੈ। ਔਰ ਆਖਰੀ ਬੰਦਾ, ਡੰਡੀ ਦਾ ਕੈਦੀ ਹੋ ਕੋਈ, ਨਵੇਂ ਰਾਹ ਨਾ ਸਿਰਜੇ, ਔਜੜ ਪੈ ਕੇ ਵੀ ਕੋਈ ਮੰਜ਼ਿਲ ਮਿਲ ਜਾਂਦੀ ਹੈ। ਚੌਕਟਿਆਂ ਦੀਆਂ ਸਿੱਧੀਆਂ ਲੀਕਾਂ ਵਿੱਚ ਕੋਈ ਰੂਪ ਨਹੀਂ ਹੈ, ਜੋ ਕੁਛ ਨਿਤ ਦੁਹਰਾਇਆ ਜਾਂਦਾ ਆਦਤ ਦੀ ਬੇਹੋਸ਼ੀ ਹੈ ਉਹ, ਜਾਂ ਬੇਹੋਸ਼ੀ ਦੀ ਆਦਤ ਹੈ। ਕਵਿਤਾ ਹੈ ਤੁਰਨਾ ਜੀਵਨ ਦੀ ਪਹਿਚਾਣ। ਸ਼ਾਹਰਾਹਾਂ ਦਾ ਕੈਦੀ ਨਾ ਬਣ, ਰੂਪ ਡੰਡੀਆਂ ਦਾ ਵੀ ਖੋਜ, ਸਾਧਾਰਨ ਵਿੱਚ ਸੂਖਮ ਚੋਜ। ਹਰ ਡੰਡੀ ਕਿਧਰੇ ਤਾਂ ਪੜੇ, ਹਰ ਇੱਕ 'ਤੇ ਕੋਈ ਫੁੱਲ ਖਿੜਦੇ। ਧੁੱਪ 'ਤੇ ਛਾਂ ਦਾ ਰੰਗਲਾ ਚੀਰਾ ਆਪਣੇ ਜੋਬਨ 'ਤੇ ਲਟਕਾਈ ਪੱਛੋਂ ਫਿਰਦੀ। ਲਟਬੌਰੀ ਜੀ ਚੂਮ ਚੁਮੈਂਦੀ, ਮਹਿਕਾਂ ਵੰਡਦੇ ਰੂਪ ਵੰਤ ਫੁੱਲਾਂ ਨੂੰ ਝੂਟੇ ਦੇਂਦੀ। ਇੱਕ ਡੰਡੀ ਜੇ ਮਨ ਨਾ ਮੋਹਦੀ, ਨਵੀਆਂ ਡੰਡੀਆਂ ਤੋਂ ਕਤਰਾ ਨਾ, ਤੇਰੀ ਨਜ਼ਰ ਕਿਸੇ ਡੰਡੀ ਨੂੰ ਹੁਸਨ ਬਖਸ਼ ਸਕਦੀ ਹੈ। ਜੇਰਾ ਲੰਮਾ ਵੀ ਹੋ ਜਾਏ ਤਾਂ ਘਬਰਾ ਕੇ ਪਿੱਛੇ ਨਾ ਮੁੜ, ਹੋ ਸਕਦਾ ਹੈ ਤੇਰੀ ਮੰਜ਼ਿਲ ਬਾਹਾਂ ਖੋਲ੍ਹੀ, ਅਗਲੇ ਮੋੜ ਖਲੋਤੀ ਹੋਵੇ। ਔਰ ਆਖਰੀ ਬੰਦਾ, ਜੇ ਡੰਡੀ ਮੁੱਕ ਵੀ ਜਾਂਦੀ ਹੈ ਤੁਰਨੋਂ ਨਾ ਹਟ, ਤੇਰੇ ਪੈਰ ਨਵੀਂ ਡੰਡੀ ਨੂੰ ਜਨਮ ਦੇਣਗੇ। ਤੂੰ ਸਿਰਜਣਹਾਰਾ ਹੋ ਨਿਪੜੇ, ਤੁਰਨਾ ਜੀਵਨ ਦੀ ਪਹਿਚਾਣ। ਸ਼ਾਹਰਾਹਾਂ ਦਾ ਕੈਦੀ ਨਾ ਬਣ, ਰੂਪ ਡੰਡੀਆਂ ਦਾ ਵੀ ਮਾਣ। ਕਵਿਤਾ ਹੈ ਪੁੰਨਿਆ ਹਿੱਕੜੀ ਜ਼ਹਿਰੀ ਖੰਜਰ। ਸ਼ਾਂਤ ਤਿੱਖੀ ਪੁੰਨਿਆ ਨੂਰਾਨੀ, ਟਾਵਾਂ ਟਾਵਾਂ ਤਾਰਾ, ਪਿੰਡ ਦਾ ਸੁੱਤਾ ਰੂਪ ਨਿਹਾਰਨ ਆਸ਼ਿਕ ਅੱਖਾਂ, ਗਲਵੱਕੜੀ ਲਈ ਉੱਠੀ ਬਾਂਹ, ਉੱਲਰਿਆ ਮੁਖੜਾ ਸਾਹ ਸਭ ਸੁਣਦੇ, ਸਾਂਸਾਂ ਵਗੇ ਨਦੀ ਦਾ ਦਰਪਣ, ਲਹਿਰਾਂ 'ਤੇ ਚੰਦਰਮਾ ਕਣਕਣ, ਪਰ ਪਿੰਡ ਦੇ ਸਰਵਰ ਵਿੱਚ ਪੂਰਨ। ਇਸ ਬਹਿਸ਼ਤੀ ਵੇਲੇ ਕੇਵਲ ਕਦੇ ਕਦਾਈ ਮੋਰ ਬੋਲਦਾ, ਅੰਮ੍ਰਿਤ ਦੀ ਗਾਗਰ ਵਿੱਚ ਉੱਤਮ ਸੁਰਾਂ ਘੋਲਦਾ। ਮੂਰਖ ਮੋਹਰੀ 'ਤੇ ਚੋਰਾਂ ਨੂੰ ਬੈਕੁੰਠੀ ਪੁੰਨਿਆ ਨਾ ਪਾਵੇ, ਪਿਛਲੇ ਜੇਠ 'ਚ ਜ਼ੋਰ ਤਿਗਾਣੇ ਸਾਡੇ ਖੇਤੀ, ਉਹਨਾਂ ਪਟਾਖੇ ਬੀਜੇ, ਹੁਣ ਇਸ ਰੁੱਤੇ ਫਸਲ ਬੜੀ ਉੱਚੀ ਸੰਘਣੀ ਲਹਿਰਾਵੇ। ਬੇਸੁਰ ਵਿਸਫੋਟਕ ਆਵਾਜ਼ਾਂ, ਕੜੀ ਕੜੀ ਰਜਨੀ ਦੀ ਹਿੱਕੜੀ, ਜ਼ਹਿਰੀ ਖੰਜਰ ਮਾਰਨ, ਦਿਨੇ ਰਾਤ ਦਰਬਾਰੀ ਡਾਕੂ ਸੰਨਾ ਲਾਵਣ, ਨੀਂਦ ਅਚਿੰਤੀ ਉੱਡੀ, ਨੂਰੀ ਖਾਬ ਮੁਹੱਬਤੀ ਬਿਖਰੇ। ਔਰ ਆਖਰੀ ਬੰਦਾ ਕਿ ਪੁੰਨਿਆ ਨੂੰ ਚੰਨ ਹੁਣ ਵੀ ਚਮਕੇ, ਟਾਵੇਂ ਟਾਵੇਂ ਤਾਰੇ ਟਿਮਕਣ, ਸਹਿਮੇ ਲੋਕੀ ਅੰਦਰ ਬੈਠੇ ਸੋਚਣ, ਅੰਬਰ ਵੱਲ ਨਾ ਝਾਕਣ, ਅੰਬਰ ਵੱਲ ਨਾ ਝਾਕਣ। ਕਵਿਤਾ ਹੈ ਅਸੀਂ ਆਪਣੇ ਪਿੰਡ ਵਿੱਚ ਹੀ ਖੋ ਗਏ ਹਾਂ। ਸਰਲ ਰੰਗਾਂ ਸੁਪਨਿਆਂ ਵਿਸ਼ਵਾਸ ਦਾ ਭਰਿਆ ਸੀ ਮੇਲਾ, ਹਰ ਘੜੀ ਹੀ ਜਾਪਦਾ ਸਰਗੀ ਦਾ ਵੇਲਾ। ਅਸੀਂ ਹਨੇਰੇ ਵਿੱਚ ਵੀ ਸੂਰਜ ਦੀਆਂ ਗੱਲਾਂ 'ਚ ਰੁੱਝੇ, ਬਸ ਅਗਲੇ ਮੋੜ 'ਤੇ ਹੀ ਸਮੇਂ ਦੀ ਨਿੱਕੀ ਜਿਹੀ ਕੰਧੜੀ ਦੇ ਓਹਲੇ। ਚਮਤਕਾਰੀ ਹੋਣੀਆਂ ਦਾ ਸੀ ਭਰੋਸਾ, ਆਪਣੀ ਕਸਤੂਰੀ ਦੀ ਖੁਸ਼ਬੂ ਨੂੰ ਹੀ ਲੱਭਦੇ। ਅਸੀਂ ਲਟਬੌਰੇ ਜਿਹੇ ਲੰਮਾ ਸਮਾਂ ਨੱਸਦੇ ਰਹੇ, ਹੋਣੀਆਂ ਦੇ ਵਸਲ ਪਿੱਛੋਂ ਅਸੀਂ ਕਿੱਥੇ ਅਪੜੇ ਹਾਂ। ਮੋਟੀਆਂ ਕੰਧਾਂ 'ਚ ਆਪੇ ਕੈਦ ਹੋ ਕੇ ਰਹਿ ਗਏ ਹਾਂ, ਮਿੱਤਰਾਂ ਦੀ ਹਾਕ ਸੁਣ ਕੇ ਵੀ ਨਾ ਕੁੰਡਾ ਖੋਲ੍ਹਦੇ ਹਾਂ। ਅੱਜ ਦੇ ਅਖ਼ਬਾਰ ਕੇਵਲ ਸੋਗ ਦੇ ਭੋਗਾਂ ਦੇ ਕਾਲੇ ਹਾਸ਼ੀਏ ਹਨ। ਘਰੋਂ ਬਾਹਰ ਜਾਣ ਵਾਲੇ ਦੇ ਮੁੜਨ ਦਾ ਨਾ ਭਰੋਸਾ। ਅੱਜ ਅੱਖਾਂ ਦਿਲਾਂ ਦਾ ਸ਼ੀਸ਼ਾ ਨਹੀਂ ਹਨ। ਮਿੱਤਰਾਂ ਇੱਕੋ ਸਮੇਂ ਇੱਕ ਦੂਸਰੇ 'ਤੇ ਵਾਰ ਕੀਤਾ, ਦੋਏ ਆਪਣੇ ਆਪ ਨੂੰ ਜੇਤੂ ਸਮਝਦੇ ਮਰ ਰਹੇ ਹਨ। ਔਰ ਆਖਰੀ ਬੰਦ ਹੈ ਕਿ ਅੱਜ ਦੇ ਝੂਠੇ ਮਸੀਹੇ ਗੁਪਤ ਸਵਿਸ ਖਾਤੇ ਪਰਿੰਦੇ ਬਣ ਕੇ ਚੂਹੇ ਜੀ ਰਹੇ ਹਨ। ਸੜਕ ਉੱਤੇ ਬੇਕਫਨ ਹੋ ਮਰ ਰਹੇ ਹਨ। ਸਰਲ ਰੰਗਾਂ ਨੂੰ ਤਰਸਦੇ ਲੋਕ ਮੇਰੇ ਨਰਕ ਕੁੰਭੀ ਜਰ ਰਹੇ ਹਨ। ਅਸੀਂ ਆਪਣੇ ਪਿੰਡ ਵਿੱਚ ਹੀ ਖੋ ਗਏ ਹਾਂ। ਅਸੀਂ ਆਪਣੇ ਪਿੰਡ ਵਿੱਚ ਹੀ ਖੋ ਗਏ ਹਾਂ। ਕਵਿਤਾ ਹੈ ਆਪਣੇ ਹੀ ਲਹੂ ਦੀ ਨਦੀ ਵਿੱਚ। ਤੇਲ ਤਾਕਤ ਕਾਮ ਕਲਗੀ ਲਈ ਲਾਈ ਲਾਮ ਸੀ, ਮਾਣ ਮਰਿਆਦਾ ਅਸੂਲ ਅਣਖ ਰੀਤੀ ਅਤੇ ਨਿਆਂ ਦੀ ਆਖ ਕੇ ਰਣ 'ਚ ਮੈਨੂੰ ਭੇਜਦੇ ਸਦੀਆਂ ਰਹੇ। ਮੈਂ ਬਲੀ ਦਾ ਬੱਕਰਾ ਬਣਦਾ ਰਿਹਾ। ਦੇਖ ਮੇਰੀ ਸਾਦਗੀ, ਜੀਣ ਦੀ ਖਾਤਰ ਮੈਂ ਬਸਰੇ ਪਹੁੰਚ ਕੇ ਮਰਦਾ ਰਿਹਾ। ਤਰਕ ਦੀ ਥਾਂ ਵੇਗ ਦੀ ਹੀ ਉਂਗਲੀ ਫੜਦਾ ਰਿਹਾ। ਨਾਰਿਆਂ ਦੀ ਪੀ ਕੇ ਮਦਰਾ ਝੂਠ ਦਾ ਵਰਦਾ ਰਿਹਾ। ਮੈਂ ਤਾਂ ਆਪਣੇ ਹੀ ਲਹੂ ਦੀ ਨਦੀ ਵਿੱਚ ਤਰਦਾ ਰਿਹਾ। ਜ਼ਖਮ ਮੇਰੇ ਨੂੰ ਗੁਲਾਬ, ਮੌਤ ਮੇਰੀ ਨੂੰ ਸ਼ਹਾਦਤ, ਪੀਰ ਦੀ ਸਿਖਰੇ ਮੇਰੀ ਚੁੱਪ ਨੂੰ ਮੇਰੀ ਮਰਦਾਨਗੀ ਗਰਦਾਨ ਕੇ ਜੁਗਾਂ ਤੱਕ ਛਲਦੇ ਰਹੇ। ਲਹੂ ਮੇਰੇ 'ਤੇ ਸਦਾ ਪਲਦੇ ਰਹੇ। ਲਾਸ਼ ਮੇਰੀ ਬੇਕਫਨ ਰੁਲਦੀ ਰਹੀ। ਜੇ ਪਛਾਣੀ ਵੀ ਗਈ ਉਸਦਾ ਜਲੂਸ, ਕਿਵੇਂ ਵਿਧਵਾ ਸਹਿਜ ਨੂੰ ਗਰਮਾ ਸਕੇ। ਬਾਂਹ ਬਣੇ ਜਿਉਂਦੇ ਭਰਾ ਦੀ, ਸਿਰਨਾਥਾਂ ਦਾ ਪੜੋਸੇ, ਠੰਡ ਤਪਦੇ ਹਿਰਦਿਆਂ 'ਤੇ ਪਾਸ ਕੇ। ਅੰਗਹੀਣਾ ਹੋ ਕੇ ਜੇ ਮੈਂ ਪਰਤ ਵੀ ਆਇਆ ਗਿਰਾਂ, ਹਿੱਕ ਉੱਤੇ ਲਟਕਦੀ ਬੇਅਰਥ ਗੁੰਗੇ ਤਮਗਿਆਂ ਦੀ ਪੰਗਤੀ ਤਾਤ ਦਾ ਬੋਝਾ ਹੀ ਬਣ ਕੇ ਰਹਿ ਗਈ। ਔਰ ਆਖਰੀ ਸ਼ੇਰ ਹੈ ਕਿ ਸ਼ਾਂਤੀ ਅਗਿਆਨ ਦੀ ਦਾ ਪਾਪ ਹੁਣ ਜਰਨਾ ਨਹੀਂ, ਜਾਗਦੇ ਹਿਰਦੇ ਦੀ ਗੋਦੀ ਨੀਂਦ ਹੈ ਸੁਪਨੇ ਭਰੀ। ਜਾਗਦੇ ਹਿਰਦੇ ਦੀ ਗੋਦੀ ਨੀਂਦ ਹੈ ਸੁਪਨੇ ਭਰੀ। ਕਵਿਤਾ ਹੈ ਕਿਉਂ ਕਾਹਤੋਂ ਕਿੰਤੂ ਦੀ ਆਦਤ ਜਿਉਂਦੀ ਰੱਖੋ। ਜਿਸ ਨਗਰੀ ਨੂੰ ਜੀ ਹਜ਼ੂਰ ਹੀ ਆਖਣ ਦੀ ਆਦਤ ਪੈ ਜਾਵੇ, ਉਸ ਵਿੱਚ ਕੋਈ ਹਿਟਲਰ ਛੇਤੀ ਹੀ ਜਨਮੇ ਜਾਂ ਕੋਈ ਚੰਗੇਜ਼ ਬਾਹਰ ਤੋਂ ਆ ਕੇ ਡੇਰੇ ਲਾਵੇ। ਕਿਉਂ ਕਾਹਤੋਂ ਜਿਹੇ ਸ਼ਬਦ ਕਰੇ ਲੋਕਾਂ ਲਈ ਵਰਜਿਤ, ਆਪ ਸਦਾ ਹੀ ਵਰਤੇ। ਮਾਇਆ ਮੌਜ ਮੋਹਣੀ ਸੱਤਾ ਸਾਰਾ ਕੁਝ ਹੀ ਉਸਦੇ ਬੋਝੇ। ਲੋਕਾਂ ਲਈ ਮੁਸ਼ਕਤ ਦੁਖੜੇ ਪੈ ਤੋੜੇ ਔਰ ਕੋੜੇ, ਬੁੱਲੀ ਜਿੰਦਰੇ ਰੋਜ਼ ਵਧੀਕ ਜੰਗਾਲੇ। ਸ਼ਬਦਾਂ ਦੀ ਕੁੰਜੀ ਗੁੰਮ ਜਾਵੇ, ਬੋਲਾਂ ਬਾਝੋਂ ਦੁਖੜਾ ਕੌਣ ਵੰਡਾਵੇ। ਔਰ ਆਖਰੀ ਬੰਦਾ ਕਿ ਕਿਉਂ ਕਾਹਤੋਂ ਕਿੰਤੂ ਦੀ ਆਦਤ ਜਿਉਂਦੀ ਰੱਖੋ, ਚੰਗੇਜ਼ਾਂ ਤੋਂ ਬਚੇ ਰਹੋਗੇ, ਚੰਗੇਜ਼ਾਂ ਤੋਂ ਬਚੇ ਰਹੋਗੇ। ਕਵਿਤਾ ਹੈ ਸ਼ਿਬਲੀ ਨੇ ਤਲਵਾਰ ਚਲਾਈ। ਸ਼ਿਬਲੀ ਨੇ ਤਲਵਾਰ ਚਲਾਈ, ਅੱਜ ਦੇ ਮਿੱਤਰ ਫੁੱਲ ਮਾਰਨ ਦਾ ਸੁਗੜ ਸਲੀਕਾ ਨਹੀਂ ਜਾਣਦੇ। ਮੇਰੇ ਮਾੜੇ ਪਾ ਕੇ ਮੇਰੀ ਮਰਹਮ ਵੀ ਉਸ ਮਹਿਰਮ ਕੋਲੇ, ਜਿਸ ਮੇਰੇ ਆਪਣੇ ਨੇ ਮੈਨੂੰ ਕੋਇਆ। ਦੁੱਖ ਹੈ ਮੈਂ ਤੋਂ ਪਹਿਲਾਂ ਕਾਹਤੋਂ ਮਿੱਤਰਾਂ ਦਾ ਵਿਸ਼ਵਾਸ ਅਚਾਨਕ ਮੋਇਆ। ਫੱਟੜ ਨੂੰ ਕੀ ਫਰਕ ਹੈ ਇਸਦਾ, ਕਿ ਖੰਜਰ ਦੇ ਮੁੱਠੇ ਦਾ ਰੰਗ ਹੈ ਹੀ ਕੇਸਰੀ, ਨੀਲਾ ਹਰਾ ਤਿਰੰਗਾ। ਵਗਦੀ ਰੱਤ ਦਾ ਰੰਗ ਤਾਂ ਇੱਕੋ ਸੂਹਾ। ਮੇਰੇ ਮਿੱਤਰੋ ਬਦਲੇ ਦੇ ਚੱਕਰ ਵਿੱਚ ਘੁੰਮਦੇ, ਕਿਤੇ ਨਹੀਂ ਅਪਣਾਂਗੇ ਆਪਾਂ। ਇਸ ਚੱਕਰ ਦਾ ਕੋਈ ਅੰਤ ਨਹੀਂ ਹੈ। ਇਹ ਚੱਕਰ ਵਿਊ ਤੋੜਨ ਖਾਤਰ ਸਬਰ ਸਿਆਣਪ 'ਤੇ ਸਿਰ ਜੋੜੋ। ਰਹਿਮ ਕਰੋ ਜ਼ਖਮੀ ਦੇ ਉੱਤੇ, ਤੱਤਿਆਂ ਬੋਲਾਂ ਦੀ ਜ਼ਹਿਰੀਲੀ ਪੱਟੀ ਫੱਟਾਂ ਦਾ ਅੰਗੂਰ ਨਾ ਬਣਦੀ। ਇਹ ਤਾਂ ਉਹਨਾਂ ਨੂੰ ਕੇਵਲ ਨਾਸੂਰ ਬਣਾ ਸਕਦੀ ਹੈ। ਮੇਰੀ ਮਰਹਮ ਬਣਨਾ ਹੈ ਤਾਂ ਬਣੋ ਪੀੜ ਦੇ ਹਾਣ ਦੇ। ਸ਼ਿਬਲੀ ਨੇ ਤਲਵਾਰ ਚਲਾਈ। ਅੱਜ ਦੇ ਮਿੱਤਰ ਫੁੱਲ ਮਾਰਨ ਦਾ ਸ਼ੁਗਰ ਸਲੀਕਾ ਨਹੀਂ ਜਾਣਦੇ। ਕਵਿਤਾ ਹੈ ਰਚਨਾ ਪਲ। ਸੋਚ ਸ਼ਬਦ ਦੀ ਮਿਲਣੀ ਦਾ ਸੰਜੋਗੀ ਵੇਲਾ, ਕਦੇ ਕਦੇ ਹੀ ਇਹ ਛਲਾਵਾ ਨਜ਼ਰੀ ਆਵੇ ਫਿਰ ਗੁੰਮ ਜਾਵੇ। ਚੰਚਲ ਮਨ ਨੂੰ ਬੜੇ ਵਿਲੱਖਣ ਨਾਚ ਨਚਾਵੇ। ਇੱਕ ਪਲ ਕਾਨ ਗੋਪੀਆਂ ਦੇ ਸੰਗ ਰਾਸ ਰਚਾਵੇ, ਦੂਜੇ ਪਲ ਕਹਿ ਅਨਲ ਹੱਕ ਸੂਲੀ ਚੜ ਜਾਵੇ। ਸੁੰਦਰਤਾ ਤੋਂ ਸੂਲੀ ਤੱਕ ਦਾ ਪੈਂਡਾ ਬਿਖੜਾ, ਆਦ ਕਾਲ ਤੋਂ ਅੰਤ ਕਾਲ ਤੱਕ ਇੱਕ ਡਿੰਗ ਅਪੜੇ। ਆਖਰੀ ਬੰਦਾ ਕਿ ਥਲ ਦੇ ਵਿੱਚ ਮੋਤੀ ਗੁੰਮਿਆ ਹੈ, ਪੈਗੰਬਰਾਂ 'ਤੇ ਆਵਾਜ਼ਾਂ ਦੀ ਭੀੜ ਬੜੀ ਹੈ। ਸੰਜੋਗੀ ਮਿਲਣੀ ਪਲ ਵੇਲੇ ਆਪਣੀ ਮੈਂ ਵੀ ਲਾਂਭੇ ਰੱਖਾਂ। ਸੋਚ ਸ਼ਬਦ ਦੀ ਮਿਲਣੀ ਦਾ ਸੰਜੋਗੀ ਵੇਲਾ।